ਵਾਹਿਗੁਰੂ। ਗੁਰੂ ਗਰੀਬ ਨਿਵਾਜ, ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ। ਮੇਰੀ ਸੰਗਤ ਪੋਚ ਸੋਚ ਦਿਨ ਰਾਤੀ, ਮੇਰਾ ਕਰਮ ਕੁਟਿਲਤਾ ਜਨਮ ਕੁਪਾਤੀ। ਰਾਮ ਗੁਸਈਆ ਜੀ ਕੇ ਜੀਵਨਾ, ਮੋਹਿ ਨਾ ਵਸਾਰੋ ਮੈਂ ਜਨ ਤੇਰਾ। ਮੇਰੀ ਹਰ ਹੋ ਬਿਪਤ ਜਨ ਕਰੋ ਸੁਭਾਈ, ਚਰਨ ਨਾ ਛਾਡੋ ਸਰੀਰ ਖਲ ਜਾਈ। ਕਹਿਰ ਵਿਦਾਸ ਪਰੋਂ ਤੇਰੀ ਸੰਭਾ, ਕਹਿਰ ਵਿਦਾਸ ਪਰੋਂ ਤੇਰੀ ਸੰਭਾ। ਬੇਗ ਮਿਲੋ ਬੇਗ ਮਿਲੋ, ਜਨ ਕਰਨਾ ਵਿਲੰਬ। ਬੇਗ ਮਿਲੋ ਜਨ ਕਰਨਾ ਵਿਲੰਬ, ਤੂੰ ਦਾਤਾ ਬਖਸ਼ਣ ਹਾਰ ਬਖਸ਼ ਗੁਨਾਈਆਂ। ਦਾਤਾ ਬਖਸ਼ਣ ਹਾਰ ਬਖਸ਼ ਗੁਨਾਈਆਂ, ਦਾਤਾ ਬਖਸ਼ਣ ਹਾਰ ਬਖਸ਼ ਗੁਨਾਈਆਂ, ਦਾਤਾ ਬਖਸ਼ਣ ਹਾਰ ਬਖਸ਼ ਗੁਨਾਈਆਂ, ਦਾਤਾ ਬਖਸ਼ਣ ਹਾਰ ਬਖਸ਼ ਗੁਨਾਈਆਂ, ਦਾਤਾ ਬਖਸ਼ਣ ਹਾਰ ਬਖਸ਼ ਗੁਨਾਈਆਂ, ਦਾਤਾ ਬਖਸ਼ਣ ਹਾਰ ਬਖਸ਼ ਗੁਨਾਈਆਂ, ਦਾਤਾ ਬਖਸ਼ਣ ਹਾਰ ਬਖਸ਼ ਗੁਨਾਈਆਂ, ਦਾਤਾ ਬਖਸ਼ਣ ਹਾਰ ਬਖਸ਼ ਗੁਨਾਈਆਂ, ਦਾਤਾ ਬਖਸ਼ਣ ਹਾਰ ਬਖਸ਼ ਗੁਨਾਈਆਂ, ਦਾਤਾ ਬਖਸ਼ਣ ਹਾਰ, ਦਾਤਾ ਬਖਸ਼ਣ ਹਾਰ, ਦਾਤਾ ਬਖਸ਼ਣ ਹਾਰ, ਦਾਤਾ ਬਖਸ਼ਣ ਹਾਰ, ਦਾਤਾ ਬਖਸ਼ਣ ਹਾਰ, ਦਾਤਾ ਬਖਸ਼ਣ ਹਾਰ, ਸਾਰੇ ਪੜੋ ਜੀ, ਦਾਤਾ ਬਖਸ਼ਣ ਹਾਰ, ਦਾਤਾ ਬਖਸ਼ਣ ਹਾਰ, ਬੋਲੋ ਬਖਸ਼ਣ ਹਾਰ, ਬਖਸ਼ ਗੁਨਾਈਆਂ, ਦਾਤਾ ਬਖਸ਼ਣ ਹਾਰ, ਬਖਸ਼ ਨਿੰਦਕ ਦੁਸ਼ਟ ਹਰਾਮ ਖੋਰ ਠੱਗ ਦੇ ਸਿੱਠ ਗੰਦਾ ਕਾਮ ਕ੍ਰੋਧ ਮਦ ਲੋਭ ਮੋਹ ਅਹੰਕਾਰ ਵਿਸ਼ਵਾਸ ਘਾਤੀ ਅਕਿਰਤ ਘੰਡ ਮੈਂ ਕੋ ਨਾ ਰਖੰਦਾ ਸਿਮਰ ਮਰੀਦਾ ਟਾਟੀਆ ਸਿਮਰ ਮਰੀਦਾ ਟਾਟੀਆ ਸਿਮਰ ਸਿਮਰ ਮਰੀਦਾ ਟਾਟੀਆ ਸਤਿਗੁਰ ਬਖਸ਼ੰਦਾ ਸਤਿਗੁਰ ਬਖਸ਼ੰਦਾ ਸਤਿਗੁਰ ਬਖਸ਼ੰਦਾ ਬਖਸ਼ ਲਿਓ ਗੁਰ ਮੇਰੇ ਬਖਸ਼ ਲਿਓ ਗੁਰ ਮੇਰੇ ਔਗਣਾ ਦੇ ਭਰਿਆ ਹੋਇਆ ਔਗਣਾ ਦੇ ਭਰਿਆ ਜਪੋ ਇੱਕ ਦੋ ਮਿੰਟ ਅੱਖਾਂ ਬੰਦ ਕਰਕੇ ਚੌਂਕੜੇ ਲਾ ਕੇ ਨਾਲ ਨਾਲ ਕਿਰਪਾ ਕਰੋ ਕੋਈ ਰਸਨਾ ਵਾਂਝੀ ਨਾ ਰਵੇ ਜੀ ਨਾਲ ਨਾਲ ਜਪੋ ਇੱਕ ਅਰਦਾਸ गुरु रामदास राखो सारी संगत बोलो जी बोलो वाहे गुरु वाहे गुरु वाहे गुरु सारे जपो सारे पाई Watch the group. ਸਤਸੰਗਤ ਜੀ ਰਸਨਾ ਪਵਿੱਤਰ ਕਰੋ ਸਤਿਗੁਰੂ ਜੀ ਦੀ ਬਖਸ਼ਿਸ਼ ਦੁਹਰਾਓ ਪਿਆਰ ਨਾਲ ਫਤਿਹ ਬੁਲਾਓ ਕੋਈ ਰਸਨਾ ਵਾਂਝੀ ਨਾ ਰਵੇ ਇੱਕੇ ਵਾਰੀ ਕਹਿਣ ਤੇ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੇ ਰਹਿ ਗਏ ਫਿਰ ਫਤਿਹ ਬੁਲਾਓ ਸਾਡੇ ਸਪਿਰਿਟ ਨਾਲ ਸੁਣੋ ਤੁਹਾਡੇ ਚ ਜੋਸ਼ ਆਉਂਦਾ ਤੁਹਾਡੇ ਜੋਸ਼ ਨਾਲ ਸਾਡੇ ਚ ਜੋਸ਼ ਆਉਂਦਾ ਸਪਿਰਿਟ ਬਣਦਾ ਕੌਨਫੀਡੈਂਸ ਬਣਦਾ ਹੈ ਚੜ੍ਹਦੀ ਕਲਾ ਆਉਂਦੀ ਹੈ ਆਤਮ ਵਿਸ਼ਵਾਸ ਆਉਂਦਾ ਫਿਰ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਈਬ੍ਰੇਸ਼ਨ ਹੈ ਨਾ ਜਿਹੜੀ ਵੇਵਸ ਜਿਹੜੀਆਂ ਹਨ ਤਰੰਗਾਂ ਜਿਹੜੀਆਂ ਨੇ ਉਹ ਚੜ੍ਹਦੀ ਕਲਾ ਵਾਲੀਆਂ ਹੋ ਜਾਂਦੀਆਂ। ਇਹਦੇ ਨਾਲ ਚੜ੍ਹਦੀ ਕਲਾ ਵਾਲੀਆਂ ਵੇਵਸ ਤਰੰਗਾਂ ਮਾਹੌਲ ਇਦਾਂ ਦਾ ਬਣਿਆ ਰਹਿੰਦਾ। ਸੋ ਆਓ ਆਪਾਂ ਥੋੜ੍ਹਾ ਚਿਰ ਯਤਨ ਕਰੀਏ। ਅੱਜ ਪਹਿਲੇ ਦੀਵਾਨ ਵਿੱਚ ਹਾਜ਼ਰੀਆਂ ਭਰ ਰਹੇ ਹਾਂ, ਦੂਰੋਂ ਨੇੜਿਓਂ ਚੱਲ ਕੇ ਗੁਰੂ ਸਾਹਿਬ ਜੀ ਦੇ ਚਰਨਾਂ 'ਚ ਆਏ। ਜਿਵੇਂ ਆਪਾਂ ਤਨ ਕਰਕੇ ਆ ਗਏ ਹਾਂ, ਹਾਜ਼ਰ ਹੋ ਗਏ ਹਾਂ, ਸਤਿਗੁਰੂ ਜੀ ਮਿਹਰ ਕਰਨ ਮਨ ਕਰਕੇ ਵੀ ਸਾਡੀ ਹਾਜ਼ਰੀ ਲੱਗੇ। ਤਨ ਕਰਕੇ ਹਜ਼ਾਰਾਂ ਹੀ ਆਉਂਦੇ ਨੇ, ਲੱਖਾਂ ਹੀ ਆਉਂਦੇ ਨੇ, ਮਨ ਕਰਕੇ ਤੇ ਕੋਈ ਕੋਈ ਆਉਂਦਾ। ਇੱਥੇ ਬੈਠੇ ਵੀ ਅਸੀਂ ਕਈ ਵਾਰੀ ਮਨ ਕਰਕੇ ਬਾਹਰ ਹੀ ਤੁਰੇ ਫਿਰਦੇ, ਤਨ ਕਰਕੇ ਆ ਜਾਂਦੇ ਹਾਂ, ਮਨ ਹਾਜ਼ਰ ਹੀ ਨਹੀਂ ਹੁੰਦਾ। ਮਨ ਨੂੰ ਸੁਣਾਉਣਾ ਸੀ, ਮਨ ਨੇ ਸਮਝਣਾ ਸੀ, ਮਨ ਨੇ ਸੁਧਰਨਾ ਸੀ। ਤਨ ਤੇ ਆਪੇ ਹੀ ਸੁਧਰ ਜਾਂਦਾ ਜਦੋਂ ਮਨ ਸੁਧਰ ਜੇ। ਅੱਖਾਂ ਰਾਹੀਂ ਮਨ ਹੀ ਵੇਖਦਾ, ਹੋਰ ਕੌਣ ਵੇਖਦਾ? ਕੰਨਾਂ ਰਾਹੀਂ ਮਨ ਹੀ ਸੁਣਦਾ। ਉਹ ਅੰਦਰਲਾ ਜਦੋਂ ਸੁਧਰ ਗਿਆ, ਠੀਕ ਹੋ ਗਿਆ, ਫਿਰ ਅੱਖਾਂ ਵੇਖਣਗੀਆਂ ਪਰ ਮਾੜਾ ਨਹੀਂ, ਫਿਰ ਰੂਪ ਨਹੀਂ, ਫਿਰ ਆਏਗਾ ਵੀ ਸੋਹਣਾ ਤੇ ਹੈ, ਇਹ ਬੱਚੀ ਸੋਹਣੀ ਹੈ, ਮੇਰੀ ਧੀ ਵਰਗੀ ਹੈ। ਫਰਕ ਪੈ ਗਿਆ ਨਾ, ਸੋਚ ਬਦਲ ਗਈ। ਵੇਖਦਾ ਪਹਿਲਾਂ ਵੀ ਸੀ, ਵੇਖਦਾ ਹੁਣ ਵੀ। ਅੱਖਾਂ ਬੰਦ ਨਹੀਂ ਕਿਹਾ, ਦੇਖ ਪਰਾਈਆਂ ਚੰਗੀਆਂ, ਦੇਖ ਪਰਾਈਆਂ ਚੰਗੀਆਂ, ਮਾਵਾਂ ਭੈਣਾਂ ਧੀਆਂ। ਸੋ ਇਸ ਕਰਕੇ ਵੇਖਣਾ ਮਾੜਾ ਨਹੀਂ, ਪਰ ਅਸੀਂ ਵੇਖਦੇ ਕਿੱਦਾਂ ਹੈ? ਵੇਖਦੇ ਤੇ ਆਪਣੀ ਧੀ ਨੂੰ ਵੀ ਆ, ਵੇਖਦੇ ਆਪਣੀ ਭੈਣ ਨੂੰ ਵੀ ਆ, ਪਰ ਫਰਕ ਹੈ ਨਾ। ਵੇਖਦੇ ਕਿਸੇ ਦੀ ਭੈਣ ਨੂੰ ਵੀ ਆ, ਵੇਖਦੇ ਕਿਸੇ ਦੀ ਬੱਚੀ ਵੱਲ ਵੀ ਆ, ਫਰਕ ਹੈ। ਬਸ ਜਦੋਂ ਸਤਿਗੁਰੂ ਸਮਝਾ ਦਿੰਦੇ ਨੇ, ਅਕਲ ਦੇ ਦਿੰਦੇ ਨੇ, ਬਸ ਫਿਰ ਸਮ ਦ੍ਰਿਸ਼ਟੀ ਹੋ ਜਾਂਦੀ ਹੈ, ਸਾਰੇ ਹੀ ਚੰਗੇ ਲੱਗਣ ਲੱਗ ਪਏ। ਮਨ ਦੀ ਮੈਲ ਨਿਕਲ ਗਈ, ਅੱਖਾਂ ਮੈਲਾ ਆਪੇ ਨਹੀਂ ਵੇਖਣਗੀਆਂ। ਜਦੋਂ ਮਨ ਦੀ ਮੈਲ ਨਿਕਲ ਜੇ, ਫਿਰ ਤੇ ਮਾੜਾ ਸੁਣਨ ਨੂੰ ਜੀ ਨਹੀਂ ਕਰਦਾ, ਮਨ ਹੀ ਨਹੀਂ ਕਰਦਾ। ਸੋ ਇਸ ਕਰਕੇ ਭਾਈ ਸੰਗਤੇ, ਮਨ ਨੂੰ ਹਾਜ਼ਰ ਕਰਨਾ। ਕਿਉਂ ਕਰਨਾ ਹਾਜ਼ਰ? ਕਿਉਂਕਿ ਮਨ ਦੀ ਮੈਲ ਨਿਕਲੇ। ਤੇ ਜੇ ਸਾਡਾ ਮਨ ਹਾਜ਼ਰ ਨਾ ਹੋਇਆ, ਫਿਰ ਮੈਲ ਕਾਹਦੀ ਨਿਕਲੇਗੀ? ਇਹ ਤੇ ਕੰਨ ਰਸ ਜਿਹਾ ਬਣ ਜਾਏਗਾ। ਆਪਾਂ ਬਈ ਵੀ ਧਾਰਨਾ ਪੜ੍ਹ ਲਈ, ਏਦਾਂ ਝੂਮਣ ਲੱਗ ਪਏ, ਮਸਤ ਜੇ ਹੋ ਗਏ, ਕੋਈ ਵਿਰਾਗ ਵਾਲੀ ਗੱਲ ਚੱਲੇਗੀ, ਚਾਰ ਅੱਖਾਂ ਚੋਂ ਅੱਥਰੂ ਗਿਰ ਗਏ, ਕੋਈ ਹਸਾ ਕੇ ਗੁਰਮਤ ਸਮਝਾਤੀ, ਹਾਸਾ ਆ ਗਿਆ, ਸਪਿਰਿਟ ਜਿਹਾ ਬਣ ਗਿਆ, ਕਈ ਵਾਰੀ ਜੋਸ਼ ਜਿਹਾ ਆ ਗਿਆ, ਬਸ ਇਹ ਤੇ ਖਤਮ ਹੋ ਗਿਆ ਕੰਮ ਥੋੜੇ ਚਿਰ ਦਾ। ਪਰ ਮਨ ਨੂੰ ਹਾਜ਼ਰ ਕਰੋ। ਅਸੀਂ ਪਹਿਲਾਂ ਤੇ ਸਮਝ ਤੇ ਲਓ ਵੀ ਕਿਉਂ ਆਏ। ਹੁਣ ਜ਼ਿਮੀਂਦਾਰ ਖੇਤ ਕਈ ਲੈ ਕੇ ਚੱਲਿਆ, ਕਿਉਂ ਚੱਲਿਆ? ਉਹਨੂੰ ਪਤਾ ਹੈ ਵੀ ਖੇਤੀ ਕਰਾਂਗੇ, ਕੰਮ ਕਰਨ ਚੱਲੇ ਹਾਂ। ਦਿਹਾੜੀ ਵਾਲੇ ਨੂੰ ਪੁੱਛੋ ਕੀ ਕਰਨ ਚੱਲੇ ਹਾਂ, ਉਹਨੂੰ ਪਤਾ ਹੈ ਵੀ 300 ਰਾਤ ਤੱਕ ਲੈ ਕੇ ਆਉਣਾ, 200-300 ਦਿਹਾੜੀ ਹੈ। ਹੁਣ ਬੱਚੇ ਨੂੰ, ਨਿੱਕੇ ਜਿਹੇ ਨੂੰ ਪੁੱਛੋ ਵੀ ਸਕੂਲ ਕੀ ਕਰਨ ਚੱਲੇ ਹਾਂ, ਬੱਚੇ ਨੂੰ ਪੁੱਛੋ ਵੀ ਕੀ ਕਰਨ ਚੱਲੇ ਹਾਂ, ਬੱਚਾ ਕੀ ਕਹਿੰਦਾ? ਮੈਂ ਜੀ ਪੜ੍ਹਨ ਚੱਲਿਆ, ਏਦਾਂ ਹੀ ਕਹੂ। ਗੁਰਦੁਆਰੇ ਜਾਣ ਵਾਲੇ ਨੂੰ ਬਾਂਹ ਤੋਂ ਫੜ ਕੇ ਪੁੱਛੋ ਵੀ ਕੀ ਕਰਨ ਚੱਲਿਆ, ਕਹਿੰਦਾ ਮੱਥਾ ਟੇਕਣ ਚੱਲਿਆ। ਮੱਥਾ ਟੇਕਣ ਜਾਂਦੇ ਹਾਂ ਗੁਰਦੁਆਰੇ? ਸਤਸੰਗ 'ਚ ਕਿਉਂ ਆਏ ਹਾਂ? ਜੇ ਆਪਾਂ ਨੂੰ ਪੁੱਛਦਾ ਕੀ ਕਰਨ ਚੱਲੇ ਹਾਂ, ਤੇ ਆਪਾਂ ਕੀ ਕਹਾਂਗੇ? ਮੱਥਾ ਟੇਕਣ ਚੱਲੇ ਹਾਂ। ਗੁਰਦੁਆਰੇ ਜਾਣਾ ਹੁੰਦਾ ਗਿਆਨ ਲੈਣ, ਤੇ ਲੱਖਾਂ ਹੀ ਲੋਕੀ ਗੁਰਦੁਆਰੇ ਜਾਂਦੇ ਨੇ, ਪਰ ਇਹ ਪਤਾ ਨਹੀਂ ਵੀ ਕਿਉਂ ਜਾਣਾ। ਆਖੋ ਸਤਨਾਮ, ਭੁਗਤ ਗਿਆਨ, ਦਇਆ ਭੰਡਾਰਨ। ਇੱਥੇ ਗਿਆਨ ਵੰਡਿਆ ਜਾਂਦਾ, ਦਇਆ ਭੰਡਾਰਨ ਹੈ। ਦਇਆ ਭਾਵ ਕਿ ਸਾਰਿਆਂ ਨੂੰ ਇੱਕ ਰਸ, ਕਿਸੇ ਨੂੰ ਘੱਟ ਨਹੀਂ, ਕਿਸੇ ਨੂੰ ਵੱਧ ਨਹੀਂ। ਹੁਣ ਜਿਹੜੇ ਆ ਵਿਚਾਰ ਹੋ ਰਹੇ ਨੇ, ਹੋ ਸਕਦਾ ਵਰਤਾਵਾ ਲੰਗਰ ਚੇਤਾਂ ਦਾ ਆ ਜਾਏ, ਜਿਹੜਾ ਵੱਧ ਘੱਟ ਪਾ ਦੇਵੇ ਵਰਤਾਵੇ ਤੇ, ਹੋ ਸਕਦਾ। ਪਰ ਆਹ ਤੇ ਸਾਰਿਆਂ ਨੂੰ ਇੱਕੋ ਜਿਹਾ ਹੀ ਸੁਣ ਰਿਹਾ। ਜਦੋਂ ਆਪਾਂ ਸ਼ਬਦ ਸੁਣਿਆ, ਮੈਂ ਵੀ ਸੁਣਿਆ, ਤੁਸੀਂ ਵੀ ਸੁਣਿਆ, ਇੱਕੋ ਜਿਹਾ ਵਰਤਦਾ, ਦਇਆ ਕਰਕੇ ਵਰਤ ਰਿਹਾ। ਬਸ ਗਿਆਨ ਭੁਗਤਾਇਆ ਜਾਂਦਾ, ਤੇ ਜਿਹੜੇ ਨੂੰ ਗਿਆਨ ਮਿਲ ਗਿਆ ਉਹ ਭੁਗਤ ਗਿਆ ਗੁਰੂ ਕੋਲ। ਗੁਰੂ ਕੋਲ ਭੁਗਤ ਗਿਆ ਕੌਣ? ਜਿਹੜਾ ਗਿਆਨ ਲੈ ਗਿਆ। ਜਿਹਨੇ ਗਿਆਨ ਨਹੀਂ ਲਿਆ ਉਹ ਭੁਗਤਿਆ ਨਹੀਂ। ਪੇਸ਼ੀ ਭੁਗਤਣ ਨਹੀਂ ਜਾਂਦੇ ਹੁੰਦੇ? ਕੀ ਕਰਨ ਚੱਲਿਆ? ਪੇਸ਼ੀ ਭੁਗਤ ਗਿਆ। ਬਸ ਜਿਹੜਾ ਤੇ ਗਿਆਨ ਲੈ ਗਿਆ ਉਹ ਸਤਿਗੁਰਾਂ ਕੋਲ ਭੁਗਤ ਗਿਆ ਜਿਹੜਾ ਭੁਗਤ ਲੈ ਕੇ ਹੀ ਨਹੀਂ ਗਿਆ ਗਿਆਨ ਲਿਆ ਹੀ ਨਹੀਂ ਜਿਹਨੇ ਗਿਆਨ ਲੈਣਾ ਸੀ ਉਹ ਪ੍ਰਸ਼ਾਦ ਤੇ ਲਿਆ ਹੀ ਨਹੀਂ ਗੁਰ ਪ੍ਰਸਾਦ ਇੱਕ ਪ੍ਰਸ਼ਾਦ ਹੈ ਕਿਹੜਾ ਪ੍ਰਸ਼ਾਦ ਇੱਕ ਪ੍ਰਸਾਦ ਕਹਿੰਦੇ ਨੇ ਕਿਰਪਾ ਤੇ ਗੁਰੂ ਤੇ ਕਿਰਪਾ ਦਿੰਦਾ ਹੈ ਗਿਆਨ ਦਿੰਦਾ ਹੈ ਅਕਲ ਦਿੰਦਾ ਹੈ ਤੇ ਜਿਹਨੇ ਗਿਆਨ ਲਿਆ ਹੀ ਨਹੀਂ ਸਮਝ ਲਓ ਉਹ ਗੁਰੂ ਕੋਲ ਭੁਗਤਿਆ ਹੀ ਨਹੀਂ ਆਖੋ ਸਤਨਾਮ ਵਾਹਿਗੁਰੂ ਹੁਣ ਸਮਝ ਆਈ ਆ ਗਈ ਗੱਲ ਚੰਗੀ ਤਰ੍ਹਾਂ ਭੁਗਤ ਜਾਣਾ ਹੈ ਸਤਿਗੁਰਾਂ ਕੋਲ ਗਿਆਨ ਲੈਣਾ ਹੈ ਤੇ ਜੇ ਨਹੀਂ ਲਿਆ ਸਮਝ ਲਓ ਸਿਰੇ ਆ ਕੇ ਵੀ ਖਾਲੀ ਮੁੜ ਗਿਆ ਬੰਦਾ ਸਿਰੇ ਆ ਕੇ ਵੀ ਖਾਲੀ ਤੇ ਗੁਰਦੁਆਰਿਆਂ ਵਿੱਚ ਜਾਂਦੇ ਆਪਾਂ ਦਾੜੀਆਂ ਆਪਣੀਆਂ ਚਿੱਟੀਆਂ ਹੋ ਗਈਆਂ ਆਪਾਂ ਬੁੱਢੇ ਹੋ ਗਏ ਆਪਾਂ ਨੂੰ 15 ਸਾਲ 20 ਸਾਲ 30 ਸਾਲ ਕਈਆਂ ਨੂੰ 60-60 ਸਾਲ ਗੁਰਦੁਆਰੇ ਜਾਂਦਿਆਂ ਨੂੰ ਹੋ ਗਏ ਪਰ ਉਹ ਕੀ ਕਹਿੰਦਾ ਕੀ ਕਰਨ ਚੱਲਿਆ ਮੱਥਾ ਟੇਕਣ ਚੱਲਿਆ ਪਹਿਲਾਂ ਜਾ ਕੇ ਮੱਥਾ ਟੇਕ ਲਿਆ 5 ਮਿੰਟਾਂ ਬਾਅਦ ਉੱਠਿਆ ਉੱਠ ਕੇ ਮੱਥਾ ਟੇਕ ਕੇ ਘਰ ਨੂੰ ਮੁੜ ਆਇਆ ਮੱਥਾ ਟੇਕਣ ਚੱਲਿਆ ਮੱਥਾ ਟੇਕਣਾ ਨਹੀਂ ਗਿਆਨ ਲੈਣ ਆਉਣਾ ਗੁਰਦੁਆਰੇ ਸਿੱਖਣ ਆਉਣਾ ਗੁਰਦੁਆਰੇ ਕੀ ਸਿੱਖਣਾ ਹੈ ਵੀ ਮੇਰਾ ਅੱਜ ਦਾ ਦਿਨ ਸੱਚੇ ਪਾਤਸ਼ਾਹ ਦੱਸੋ ਫਿਰ ਕੋਈ ਚੱਜ ਦਾ ਬਚਨ ਸੋਹਣਾ ਜਿਹਾ ਬਚਨ ਸਾਰੇ ਸੋਹਣੇ ਹੀ ਨੇ ਇਹ ਨਹੀਂ ਵੀ ਮੇਰੇ ਪੱਲੇ ਪੈ ਜਾਵੇ ਅਕਲ ਆਵੇ ਹੁਕਮਨਾਮਾ ਸੁਣਾ ਬਾਣੀ ਸੁਣੀ ਜਾਂ ਸਮਝ ਲਈ ਗੁਰਦੁਆਰੇ ਸਾਰਾ ਦਿਨ ਮੇਰਾ ਚੰਗਾ ਹੋ ਜੇ ਸਾਰਾ ਮਹੀਨਾ ਚੰਗਾ ਹੋ ਜਾਏ ਸਾਰਾ ਸਾਲ ਚੰਗਾ ਹੋ ਜਾਏ ਤੁਹਾਨੂੰ ਸੁਣ ਸੁਣ ਕੇ ਮੇਰੀ ਸਾਰੀ ਜ਼ਿੰਦਗੀ ਵੀ ਸੋਹਣੀ ਹੋ ਜਾਏ ਮੈਂ ਨਰਕ ਨਾ ਭੋਗਾਂ ਜਿਉਂਦਾ ਹੋਇਆ ਮੈਂ ਆਪਣੀ ਬਣਾਈ ਹੋਈ ਤਾਣੀ ਵਿੱਚ ਆਪ ਹੀ ਉਲਝਾ ਨਾ ਕਿਉਂਕਿ ਜੇ ਮੇਰਾ ਮਨ ਕਰਤਾ ਹੈ ਨਾ ਜੀ ਜਿਸ ਨੂੰ ਆਪ ਖਵਾਏ ਕਰਤਾ ਖੁਸ ਲਏ ਚੰਗਿਆਈ ਜ਼ਿੰਦਗੀ ਬਰਬਾਦ ਹੋ ਜਾਏਗੀ ਜੇ ਮਨ ਮੇਰਾ ਕਰਤਾ ਬਣ ਗਿਆ ਕ੍ਰੀਏਟਰ ਕ੍ਰੀਏਟਰ ਇੱਕ ਪਰਮਾਤਮਾ ਹੈ ਕਰਤਾ ਪੁਰਖ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਆਪ ਹੈ ਤੇ ਜਦੋਂ ਮੈਂ ਆਪਣਾ ਫਿਊਚਰ ਆਪ ਬਣਾਉਣ ਤੁਰ ਪੈਂਦਾ ਵੀ ਮੈਂ ਆਪਣੇ ਹਿਸਾਬ ਨਾਲ ਮਨ ਮੇਰਾ ਚੱਲਦਾ ਹੈ ਮਨ ਮੇਰਾ ਚਲਾਉਂਦਾ ਬੋਡੀ ਨੂੰ ਮੇਰੇ ਮਨ ਮੁਤਾਬਕ ਘਰ ਚੱਲਦਾ ਹੈ ਫਿਰ ਤੇ ਉਲਝੇਗੀ ਤਾਣੀ ਜੇ ਤੁਹਾਡੇ ਮੁਤਾਬਕ ਚੱਲਾਂਗੇ ਤਾਂ ਗੱਲ ਬਣੂ ਆਪਾਂ ਤਾਂ ਗੁਰਦੁਆਰੇ ਆਉਂਦੇ ਹਾਂ ਜੀ ਬਸ ਸਾਡਾ ਹਾਲ ਕੀ ਹੈ ਕਈ ਕੌਲੀ ਚ ਆਟਾ ਬੀਬੀਆਂ ਪਾ ਲੈਂਦੀਆਂ ਨੇ ਸਵੇਰੇ ਸਵੇਰੇ ਆਟਾ ਗੁਰਦੁਆਰੇ ਬਸ ਇੱਦਾਂ ਰੱਖਿਆ ਮੱਥਾ ਟੇਕਿਆ ਛੇਤੀ ਛੇਤੀ ਗੇੜਾ ਜਿਹਾ ਛੇਤੀ ਛੇਤੀ ਭੱਜ ਕੇ ਗੇੜਾ ਜਿਹਾ ਦਿੱਤਾ ਆਲੇ ਦੁਆਲੇ ਪਰਿਕਰਮਾ ਕਰ ਲਈ ਫਿਰ ਮੱਥਾ ਟੇਕਿਆ ਚਲੋ ਜੀ ਘਰਾਂ ਨੂੰ ਕੀ ਸਿੱਖ ਕੇ ਆਇਆ ਇਹ ਇੱਕੋ ਇੱਕ ਮੈਂ ਕਹਿੰਦਾ ਬੱਚੇ ਨੂੰ ਵੀ ਪਤਾ ਵੀ ਮੈਂ ਕਿਉਂ ਚੱਲਿਆ ਸਾਨੂੰ ਪਤਾ ਹੀ ਨਹੀਂ ਵੀ ਗੁਰਦੁਆਰੇ ਕਿਉਂ ਚੱਲੇ ਤੇ ਗੁਰਦੁਆਰਾ ਤੇ ਚਲੋ ਗਏ ਆ ਸਤਸੰਗਾਂ ਤੇ ਪੂਰੀ ਕਲਾਸ ਹੁੰਦੀ ਹੈ ਸਾਨੂੰ ਇੱਥੇ ਵੀ ਨਹੀਂ ਪਤਾ ਹੁੰਦਾ ਵੀ ਅਸੀਂ ਕਿਉਂ ਆਏ ਆ ਅੱਜ ਮੈਂ ਕੀ ਖੱਟਿਆ ਮੈਂ ਅੱਜ ਇੱਕ ਘੰਟੇ 'ਚ ਕੀ ਸਿੱਖਿਆ ਤੇ ਚੇਤਾ ਰੱਖੋ ਜੀ ਸਿੱਖਣ ਤੋਂ ਬਿਨਾਂ ਕੋਈ ਲਾਭ ਨਹੀਂ ਹੁੰਦਾ ਬੱਚਾ ਵਰਦੀ ਵੀ ਪਾਵੇ ਯੂਨੀਫਾਰਮ ਪਾਵੇ ਹੁਣ ਪਹਿਰੇਦਾਰਾਂ ਨੂੰ ਬੇਨਤੀ ਕਰਾਂਗਾ ਤਕਰੀਬਨ ਆ ਹੀ ਗਏ ਸਾਰੇ ਹੁਣ ਟਿਕਾ ਦਿਓ ਅੱਧ 'ਚ ਬਹਿ ਜਾਓ ਸਿੰਘੋ ਆ ਖੰਬੇ ਜੇ ਦੇ ਕੋਲ ਅੱਧ ਜੇ 'ਚ ਸਿੰਘ ਬਹਿ ਜਾਓ ਕਰੜੇ ਹੋ ਕੇ ਆਉਣ ਵਾਲਿਆਂ ਨੂੰ ਉੱਥੇ ਹੀ ਰਾਹ 'ਚ ਰੋਕੀ ਜਾਇਓ ਉੱਥੇ ਹੀ ਬਿਠਾਈ ਜਾਇਓ ਜਿਹੜੇ ਆਉਣਗੇ ਰਾਹ 'ਚ ਬਿਠਾ ਦਿਆ ਕਰੋ ਹੁਣ ਆਪਾਂ ਧਿਆਨ ਜੋੜ ਕੇ ਰੱਖਿਓ ਹੁਣ ਹਿੱਲੇ ਨਾ ਬਿਰਤੀ ਹੁਣ ਸਾਰੇ ਧਿਆਨ ਪੂਰਾ ਐ ਇਕਾਗਰ ਰੱਖਿਓ ਸਮਝ ਆਉਂਦੀ ਹੈ ਫਿਰ ਚੰਗੀ ਤਰ੍ਹਾਂ ਔਰ ਸਾਵਧਾਨ ਹੋ ਕੇ ਬਹਿਣਾ ਚਾਹੀਦਾ ਹੈ ਪੂਰਾ ਚੰਗੀ ਤਰ੍ਹਾਂ ਸੁਣ ਰਹੇ ਹਾਂ ਗੱਲ ਧਿਆਨ ਨਾਲ ਕਦੇ ਸਕੂਲ ਵਿੱਚ ਵੇਖਿਆ ਵੀ ਟੀਚਰ ਜਦੋਂ ਪੜ੍ਹਾਵੇ ਬੱਚਾ ਥੱਲੇ ਨੂੰ ਗਰਦਨ ਕਰਕੇ ਨੀਵੀਂ ਪਾ ਕੇ ਬੈਠਾ ਹੋਵੇ ਟੀਚਰ ਸਾਹਮਣੇ ਤੇ ਨਹੀਂ ਨਾ ਇੱਦਾਂ ਬਹਿੰਦਾ ਉਹ ਬੱਚਾ ਸਮਝਦਾ ਹੀ ਤਾਂ ਹੈ ਪੂਰੀ ਗੱਲ ਹੈ ਧਿਆਨ 'ਚ ਪੂਰਾ ਸੁਣਾਂਗੇ ਤਾਂ ਫਿਰ ਸਮਝ ਆਉਂਦੀ ਹੈ ਵੀ ਹਾਂ ਇੱਥੇ ਅਸੀਂ ਗਰਦਨਾਂ ਜੀਆਂ ਸਿੱਟ ਕੇ ਨੀਂਦਰ ਪੂਰੀ ਕਰਨ ਲੱਗ ਜਾਂਦੇ ਕੰਬਲ ਜੇ ਚੈਂ ਜੇ ਮੂੰਹ ਪਤਾ ਕਿਹੜਾ ਲੱਗਦਾ ਵੀ ਸੁੱਤਾ ਪਿਆ ਜਾਂ ਹੋਰ ਹੀ ਫਿਕਰ ਪਤਾ ਨਹੀਂ ਕਿਹੜੀਆਂ ਸੋਚਾਂ 'ਚ ਪਏ ਆ ਕਿੱਥੇ ਇੰਨੀ ਸਟ੍ਰੈਸ ਟੈਨਸ਼ਨਾਂ 'ਚ ਪਏ ਆ ਬੈਠੇ ਇਹੀ ਕੰਮ ਸੋਚ ਇੱਦਾਂ ਹੀ ਸੋਚੀ ਜਾਂਦੇ ਹਾਂ ਬੈਠੇ ਪਰ ਇਸ ਵੇਲੇ ਧਿਆਨ ਰੱਖਣਾ ਚਾਹੀਦਾ ਐ ਪੂਰਾ ਸਾਵਧਾਨ ਹੋ ਕੇ ਬੈਠੋ ਸਰੀਰ ਨੂੰ ਸਾਵਧਾਨ ਕਰਕੇ ਇਹ ਨਹੀਂ ਕਹਿ ਰਿਹਾ ਵੀ ਮੈਂ ਟੀਚਰ ਹਾਂ ਤੁਹਾਨੂੰ ਪੜ੍ਹਾ ਰਿਹਾ ਮੈਂ ਦਾ ਅਰਥ ਇਹ ਨਾ ਸਮਝ ਲੈਣਾ ਆਪਾਂ ਸਾਰੇ ਪੜ੍ਹ ਰਹੇ ਹਾਂ ਮੈਂ ਵੀ ਪੜ੍ਹਦਾ ਜਦੋਂ ਆਪਾਂ ਕੋਈ ਵੀ ਸ਼ਬਦ ਪੜ੍ਹਦੇ ਹਾਂ ਆਪਾਂ ਵਿਚਾਰ ਕਰਦੇ ਹਾਂ ਇਹ ਤੇ ਮਾਲਕਾਂ ਦਾ ਹੁਕਮ ਹੈ ਆਪਾਂ ਤੇ ਸਿਰਫ ਵਿਚਾਰਦੇ ਹਾਂ ਜਦੋਂ ਉਹਨੂੰ ਵਿਚਾਰਦੇ ਆ ਫਿਰ ਮੇਰਾ ਮਨ ਵੀ ਸਮਝਦਾ ਮੈਂ ਵੀ ਤੇ ਸਿੱਖ ਹੀ ਆ ਤੁਸੀਂ ਤੁਹਾਡਾ ਮਨ ਮਨ ਸਿੱਖ ਹੁੰਦਾ ਸਰੀਰ ਨਹੀਂ ਮਨ ਸਿੱਖ ਹੁੰਦਾ ਹੈ ਤੇ ਮੈਂ ਦਾਵਾ ਕਰ ਹੀ ਨਹੀਂ ਸਕਦਾ ਮੈਨੂੰ ਸਾਰਾ ਕੁਝ ਪਤਾ ਹੈ ਮਰਨ ਤੱਕ ਮੜੀ ਤੱਕ ਸਿੱਖ ਹੀ ਰਹਿਣਾ ਹੈ ਸਿੱਖ ਰਹਿਣਾ ਹੈ ਸਾਰਿਆਂ ਨੇ ਇਸ ਕਰਕੇ ਮੈਂ ਵੀ ਸਿੱਖਦਾ ਹਾਂ ਆਪਾਂ ਸਾਰੇ ਸਿੱਖਦੇ ਹਾਂ ਪਰ ਮੈਂ ਵੀ ਜੇ ਸੁਸਤ ਜਿਹਾ ਹੋ ਜਾਗਾ ਫਿਰ ਕੰਮ ਖਰਾਬ ਹੋ ਜਾਏਗਾ ਮੈਂ ਵੀ ਸਾਵਧਾਨ ਰਹਿਣਾ ਹੈ ਤੇ ਤੁਸੀਂ ਸੁਣਨ ਵਾਲਿਆਂ ਨੇ ਵੀ ਸਾਵਧਾਨ ਰਹਿਣਾ ਆਪਣੇ ਤੇ ਵੀ ਕਹਿ ਰਹੇ ਹਾਂ ਜੇ ਮੇਰਾ ਹੀ ਮਨ ਇਕਾਗਰ ਨਹੀਂ ਫਿਰ ਕੀ ਗੱਲ ਬਣੇਗੀ ਤੁਸੀਂ ਵੀ ਕਾਇਮ ਹੋ ਕੇ ਸੁਣੋ ਤੇ ਮੈਂ ਵੀ ਕਾਇਮ ਹੋ ਕੇ ਸੁਣਾਉਣਾ ਆਪਾਂ ਸਾਰੇ ਕੋਸ਼ਿਸ਼ ਕਰੀਏ ਵੀ ਸਾਵਧਾਨ ਹੋਈਏ ਸਮਝ ਆਵੇ ਗੱਲ ਤਾਂ ਤੋਂ ਨਾ ਲੰਘੇ ਹੁਣ ਧਿਆਨ ਦਿਓ ਸਮਝਿਓ ਗੱਲ ਭਾਈ ਜਿਹੜਾ ਬੱਚਾ ਸਕੂਲ ਵਿੱਚ ਜਾਂਦਾ ਹੈ ਕਲਾਸ ਵੀ ਉਹਦੀ ਸਹੀ ਹੈ ਇੱਕੋ ਕਲਾਸ ਹੈ ਇੱਕੋ ਤਰ੍ਹਾਂ ਦੀ ਯੂਨੀਫਾਰਮ ਵਰਦੀ ਪਾਉਂਦੇ ਨੇ ਇੱਕੋ ਕਲਾਸ ਰੂਮ ਹੈ ਇੱਕੋ ਸਕੂਲ ਹੈ ਟੀਚਰ ਪੜ੍ਹਾਉਣ ਵਾਲਾ ਵੀ ਇੱਕੋ ਹੀ ਹੈ ਸਕੂਲ ਵੈਨ ਵੀ ਇੱਕੋ ਹੀ ਹੈ ਪਰ ਇੱਕ ਬੱਚਾ ਫਸਟ ਆ ਰਿਹਾ ਪਾਸ ਹੁੰਦਾ ਤੇ ਇੱਕ ਫੇਲ ਹੋ ਜਾਂਦਾ ਇੱਕ ਨੂੰ 5 ਨੰਬਰ ਆਉਂਦੇ ਨੇ ਇੱਕ ਨੂੰ 50 ਆਉਂਦੇ ਨੇ ਇੱਕ ਨੂੰ 98 ਆਉਂਦੇ ਨੇ ਇੱਕ ਨੂੰ 8 ਹੀ ਆਉਂਦੇ ਨੇ ਪੜ੍ਹਾਈ ਦਾ ਫਰਕ ਹੈ ਧਿਆਨ ਨਹੀਂ ਦਿੱਤਾ ਖਾਲੀ ਰਹਿ ਗਿਆ ਬਸ ਸਾਡੇ ਚੇਦਾਂ ਦੇ ਸਿੱਖ ਵੀ ਹੋਏ ਜਿਹੜੇ ਸੁਣ ਸੁਣ ਕੇ ਸਤਿਗੁਰਾਂ ਦੇ ਗਿਆਨ ਨੂੰ ਇੰਨੇ ਕਾਇਮ ਹੋ ਗਏ ਕਿ ਬੰਦ ਬੰਦ ਵੀ ਕਟਾ ਗਏ ਖੋਪਰ ਵੀ ਲੁਆ ਗਏ ਚਰਖੜੀਆਂ ਤੇ ਚੜ ਗਏ ਦੇਗਾਂ 'ਚ ਕੱਢ ਗਏ ਇਦਾਂ ਦੇ ਸਿੱਖ ਵੀ ਹੋਏ ਤੇ ਮਾਫ ਕਰਨਾ ਜੀ ਆਪਾਂ ਸੋਹਣਾ ਬੈੱਡ ਹੈ ਸੋਹਣਾ ਘਰ ਹੈ ਸੋਹਣਾ ਬਿਸਤਰਾ ਹੈ ਉਹਦੇ ਤੇ ਪਏ ਵੀ ਜਾਨ ਔਖੀ ਹੋਈ ਹੈ ਅਸੀਂ ਆਪਣੇ ਮਨ ਨੂੰ ਠੀਕ ਹੀ ਨਹੀਂ ਕਰ ਸਕੇ ਨਲਾਇਕ ਸਟੂਡੈਂਟ ਸਾਨੂੰ ਤੇ ਪਤਾ ਹੀ ਨਹੀਂ ਵੀ ਪੜ੍ਹਾਈ ਕਰੀ ਦੀ ਸਾਨੂੰ ਤੇ ਇਹੀ ਨਹੀਂ ਪਤਾ ਵੀ ਪੜ੍ਹਨਾ ਹੁੰਦਾ ਹੈ ਹੁਣ ਤੂੰ ਇੱਕ ਆਮ ਆਪਾਂ ਇੱਕ ਗੱਲ ਕਰਨੇ ਆ ਬਈ ਮੇਰਾ ਜਿਹੜਾ ਬੱਚਾ ਹੈ ਜੀ 5 ਸਾਲ ਹੋ ਗਏ ਨੇ ਮੇਰੇ ਬੱਚੇ ਨੂੰ ਪੜ੍ਹਦੇ ਨੂੰ 5 ਸਾਲਾਂ ਵਿੱਚ ਪੂਰੀ ਅੰਗਰੇਜ਼ੀ ਬੋਲਦਾ ਹੈ ਅੱਛਾ ਦਾਖਲਾ ਲੈ ਨੂੰ ਕਿੰਨੇ ਸਾਲ ਹੋ ਗਏ 5 ਸਾਲ ਹੋ ਗਏ ਚਿੱਠੀ ਪੜਾ ਲਓ ਤਾਂ ਵੀ ਪੜ ਦਿੰਦਾ ਹੈ ਅੰਗਰੇਜ਼ੀ 'ਚ ਗੱਲ ਕਰਦਾ ਹੈ ਜੀ ਬਹੁਤ ਹੁਸ਼ਿਆਰ ਹੈ ਫਿਰ ਪੁੱਛਦੇ ਆ ਸਿੱਖਾ ਤੈਨੂੰ ਅੰਮ੍ਰਿਤ ਦਾਖਲਾ ਲੈ ਨੂੰ ਕਿੰਨੇ ਸਾਲ ਹੋ ਗਏ ਗੁਰੂ ਘਰ 'ਚ ਭਾਵ ਅੰਮ੍ਰਿਤ ਛਕੇ ਨੂੰ ਵੀ ਤੂੰ ਦਾਖਲਾ ਲੈ ਲਿਆ ਸੀ ਵੀ ਮੈਂ ਹੁਣ ਸਿੱਖਣ ਲੱਗਿਆ ਦਾਖਲਾ ਲੈਣਾ ਹੈ ਨਾ ਅੰਮ੍ਰਿਤ ਛਕਣਾ ਦਾਖਲਾ ਲਿਆ ਤੈਨੂੰ ਕਿੰਨੇ ਸਾਲ ਹੋ ਗਏ 15 ਸਾਲ ਅੰਮ੍ਰਿਤ ਛਕੇ ਨੂੰ ਤੇ ਤੂੰ ਕੀ ਸਿੱਖਿਆ ਆਪਾਂ ਕਿਉਂ ਨਹੀਂ ਸਿੱਖੇ ਸਾਡੀ ਪੜ੍ਹਾਈ ਨਹੀਂ ਹੋਈ ਦਾਖਲਾ ਲੈ ਕੇ ਗੱਲ ਖਤਮ ਹੈ ਦਾਖਲੇ ਤੇ ਗੱਲ ਖਤਮ ਨਹੀਂ ਹੁੰਦੀ ਜਿੱਦਣ ਪਾਸ ਹੋਏਗਾ ਜਿੱਦਣ ਮੋਰਚਾ ਫਤਿਹ ਕਰੇਗਾ ਸਿੱਖ ਸਿੱਖ ਕੇ ਜੀਵਨ ਦੀ ਬਾਜੀ ਜਿੱਦਣ ਜਿੱਤ ਜਾਏਗਾ ਜਿੱਦਣ ਫਸਟ ਡਿਵੀਜ਼ਨ ਆਏਗੀ ਜਿੱਦਣ ਪਾਸ ਹੋਏਗਾ ਤੇ ਚੇਤਾ ਰੱਖਿਓ ਜੀ ਪਾਸ ਉਹਨਾਂ ਨੇ ਹੋਣਾ ਹੈ ਜਿਹੜੇ ਪੜ੍ਹ ਰਹੇ ਨੇ ਜਿਹੜੇ ਪੜ੍ਹੇ ਹੀ ਨਹੀਂ ਉਹਨਾਂ ਨੇ ਪਾਸ ਨਹੀਂ ਹੋਣਾ ਜਿਹੜਾ ਬੱਚਾ ਗੇੜੇ ਦੇ ਕੇ ਬਾਹਰ ਮੁੜ ਕੇ ਆਇਆ ਉਹਨੇ ਪਾਸ ਨਹੀਂ ਹੋਣਾ ਜਿਹੜੇ ਬੱਚੇ ਨੇ ਕੰਟੀਨਾਂ ਹੀ ਘੁੰਮੀਆਂ ਨੇ ਬਾਜ਼ਾਰਾਂ 'ਚ ਹੀ ਨਿਆਣਾ ਘੁੰਮਦਾ ਰਿਹਾ ਸਕੂਲ ਅੱਪੜਿਆ ਹੀ ਨਹੀਂ ਤੇ ਸਾਡਾ ਹਾਲ ਕੀ ਹੈ ਅਸੀਂ ਤੇ ਫਤਿਹਗੜ੍ਹ ਸਾਹਿਬ ਜਾ ਕੇ ਵੀ ਲੰਗਰਾਂ 'ਚ ਹੀ ਘੁੰਮ ਕੇ ਆ ਜਾਂਦੇ ਹਾਂ ਸਿਰੇ ਅਸੀਂ ਪਹੁੰਚਦੇ ਹੀ ਨਹੀਂ ਆਪਾਂ ਨਲਾਇਕ ਸਟੂਡੈਂਟ ਆ ਸਕੂਲਾਂ 'ਚ ਤੇ ਬਹੁਤ ਬੱਚੇ ਪੜ੍ਹਦੇ ਨੇ ਆਪਾਂ ਕਿੱਥੇ ਪੜ੍ਹਨ ਵਾਲਿਆਂ 'ਚ ਆ ਆਪਾਂ ਤੇ ਹੋਲੇ ਮਹੱਲੇ ਤੇ ਗਏ ਤਾਂ ਕੰਟੀਨਾਂ ਘੁੰਮ ਲਈਆਂ ਲੰਗਰਾਂ 'ਚ ਗੇੜੇ ਦੇ ਲਏ ਦੁਕਾਨਾਂ ਤੇ ਫਿਰ ਲਏ ਪਟਿਆਲੇ ਦੁੱਖ ਨਿਵਾਰਨ ਗਏ ਅੰਦਰ ਤੇ 5 ਮਿੰਟ ਜੀ ਨਹੀਂ ਲੱਗਦਾ ਕਥਾ 'ਚ 10 ਮਿੰਟ ਤੋਂ ਬਾਅਦ ਕਾਹਲੇ ਪੈ ਜਾਂਦੇ ਆ ਵੀ ਚੱਲੀਏ ਛੇਤੀ ਜਿਵੇਂ ਨਿਆਣੇ ਨਿਆਣਿਆਂ ਨੂੰ ਕਈ ਵਾਰੀ ਕਹਿੰਦੇ ਆ ਵੀ ਤੇਰਾ ਪੜ੍ਹਨ ਨੂੰ ਜੀ ਨਹੀਂ ਕਰਦਾ ਨਲਾਇਕ ਹੈ ਤੂੰ ਆਪਾਂ ਕਿੰਨੇ ਕੁ ਲਾਇਕ ਹਾਂ ਸਾਡਾ ਤੇ ਬਿਲਕੁਲ ਹੀ ਨਹੀਂ ਕਰਦਾ ਉਹ ਤੇ ਫਿਰ ਵੀ ਜਾਂਦਾ ਹੈ ਉਹ ਤੇ ਫਿਰ ਵੀ ਪੀਰੀਅਡ ਅਟੈਂਡ ਤੇ ਕਰਦਾ ਆਪਾਂ ਤੇ ਬਹਿੰਦੇ ਹੀ ਨਹੀਂ ਪਹਿਲੀ ਗੱਲ ਹਾਂਜੀ ਹੁਣ ਘਾਟਾਂ ਕਿੱਥੇ ਨੇ ਘਾਟਾਂ ਸਾਰਿਆਂ 'ਚ ਹੀ ਨੇ ਸਾਡੇ 'ਚ ਵੀ ਕਮੀਆਂ ਇਹ ਨੇ ਆਪਾਂ ਜਾਂਦੇ ਨਹੀਂ ਗਾਂ ਗੁਰਦੁਆਰੇ ਵਿੱਚ ਮਾਫ਼ ਕਰਨਾ ਜੀ ਆਪਾਂ ਭਾਈ ਜੀ ਵੀ ਇਦਾਂ ਦੇ ਰੱਖੇ ਨੇ ਜਿਹੜੇ ਰਹਿਰਸ ਦੀ ਜਪਜੀ ਬਣਾਈ ਜਾਣ ਜਪਜੀ ਸਾਹਿਬ ਦੀ ਰਹਿਰਸ ਬਣਾਈ ਜਾਣ ਬਸ ਇੰਨਾ ਹੈ ਵੀ ਕਿਸੇ ਦਾ ਭਾਈ ਸੰਗਲ ਗਵਾਚ ਗਿਆ ਮੈਂਸ ਨਹੀਂ ਲੱਭਦੀ ਭਾਈ ਐ ਹੋ ਗਿਆ ਬਸ ਆਹ ਕੁਝ ਕਰਨ ਵਾਲਾ ਸਾਡਾ ਗੁਰਦੁਆਰਿਆਂ ਦਾ ਹਾਲ ਸੁਣਾਵੇ ਤੇ ਸੁਣੀਏ ਤੇ ਕੀ ਕਰਨਾ ਚਾਹੀਦਾ ਸਾਨੂੰ ਸਾਰਿਆਂ ਨੂੰ 200 ਰੁਪਈਆ ਪਾ ਦਿਓ ਮਹੀਨੇ ਦਾ ਬਿੱਲ ਵੀ ਤੇ ਕਈ ਵਾਰੀ 4-4 ਹਜ਼ਾਰ ਆ ਹੀ ਜਾਂਦਾ 15-20 ਹਜ਼ਾਰ ਰੁਪਈਆ ਦੇ ਕੇ ਕਥਾ ਵਾਚਕ ਰੱਖੋ ਬਾਣੀ ਦੀ ਕਥਾ ਕਰਕੇ ਸੁਣਾ ਜਿਹੜਾ ਕਲਾਸ ਲਾਵੇ ਸਾਡੀ ਸਾਡੀ ਜ਼ਿੰਦਗੀ ਸੁਧਰੇ। ਆ ਹੁਣ ਆਪਾਂ ਦੋ ਤਿੰਨ ਦਿਨ ਆਪਾਂ ਇੱਥੇ ਸਤਸੰਗ ਕਰਨਾ ਤੇ ਦੋ ਤਿੰਨ ਦਿਨ ਨਾਲ ਚਲੋ 100 ਪ੍ਰਾਨੀ ਗੁਰੂ ਵਾਲਾ ਬਣ ਜਾਂਦਾ, ਕਈ ਦਾੜੀਆਂ ਰੱਖ ਲੈ, ਕੀ ਹੋਇਆ? ਆ ਦੋ ਤਿੰਨ ਦਿਨ ਆਪਾਂ ਰਲ ਕੇ ਵਿਚਾਰ ਹੀ ਕੀਤੀ ਤੇ ਜੇ ਭਲਾ ਆਪਾਂ ਨੂੰ ਰੋਜ਼ ਹੀ ਵਿਚਾਰ ਸੁਣੀਏ, ਰੋਜ਼ ਹੀ ਇਦਾਂ ਸੁਣੀਏ, ਰੋਜ਼ ਮੌਜਾਂ ਲੱਗੀ। ਅੱਛਾ ਚਲੋ ਇੱਕ ਗੱਲ ਹੋਰ ਹੈ, ਇਹ ਵੀ ਇਹ ਕਰਨਾ ਚਾਹੀਦਾ ਸਾਨੂੰ, ਚੰਗੇ ਗ੍ਰੰਥੀ ਵਜ਼ੀਰ ਹੋਣ, ਪਰ ਦੁੱਖ ਨਾਲ ਕਹਿਣਾ ਪੈਂਦਾ ਜ਼ਿਆਦਾ ਅਸੀਂ ਆਪ ਹੀ ਵਿਗੜੇ ਹੋਏ ਆ। ਜਿਹੜੇ ਚਾਹਵਾਨ ਨੇ ਉਹਨਾਂ ਨੇ ਤੇ ਰੱਖੇ ਹੋਏ ਨੇ ਵਜ਼ੀਰ, ਚੰਗੇ ਚੰਗੇ ਰੱਖੇ ਨੇ, ਬਾਕੀ ਸਾਨੂੰ ਅੱਜ ਘੱਪ ਕਮੀ ਕੋਈ ਨਹੀਂ, ਗਿਆਨ ਦਾ ਘਾਟਾ ਕੋਈ ਨਹੀਂ, ਬੈੱਡ ਤੇ ਬੈਠਾ ਹੈ, ਸਰਾਣੇ ਪਿੱਛੇ ਲਾਏ ਹੋਏ ਨੇ, ਢੋਲ ਆਈ ਹੈ ਚੰਗੀ, ਚਾਹ ਹੱਥ 'ਚ ਕੱਪ ਫੜਿਆ, ਚਾਹ ਦਾ ਕੱਪ ਚੁਸਕੀਆਂ ਲੈਂਦਾ, ਸਾਹਮਣੇ ਕਥਾ ਚੱਲ ਰਹੀ ਹੈ ਜਿਹੜੀ ਦਰਬਾਰ ਸਾਹਿਬ ਹੁੰਦੀ। ਜੇ ਆਪਾਂ ਗ੍ਰੰਥੀ ਵਾਲਾ ਚੈਪਟਰ ਜੇ ਆਪਾਂ ਕੱਢ ਵੀ ਦਈਏ ਵੀ ਨਹੀਂ ਜੀ ਗ੍ਰੰਥੀ ਚੰਗਾ ਨਹੀਂ ਹੈ, ਪਰ ਅੱਜ ਕੱਲ੍ਹ ਤੇ ਸਾਹਮਣੇ ਦਰਬਾਰ ਸਾਹਿਬ ਤੋਂ ਜਿਹੜੀ ਕਥਾ ਹੁੰਦੀ ਉੱਥੇ ਹੈ, ਸੁਣਦੀ ਤੇਰੇ ਘਰ ਹੈ, ਹੋਰ ਕੀ ਚਾਹੁੰਦਾ ਹੈ? ਆਖੋ ਸਤਨਾਮ ਵਾਹਿਗੁਰੂ। ਕਥਾ ਆਰਾਮ ਨਾਲ ਜੇ ਆਪਾਂ ਸੁਣਨਾ ਚਾਹੀਏ, ਆਸ਼ਕ ਹਾਂ ਆਪਾਂ, ਸੁਣਨ ਦੇ ਆਸ਼ਕ ਹੋ ਗਏ ਜੇ ਆਪਾਂ, ਆਸ਼ਕੀ ਹੋ ਗਈ ਆਪਾਂ ਨੂੰ ਸੁਣਨ ਦੀ, ਗੁਰਬਾਣੀ ਨਾਲ ਇਸ਼ਕ ਜਾਗ ਪਿਆ, ਗੁਰਬਾਣੀ ਦਾ ਇਸ਼ਕ ਚੜ ਗਿਆ, ਫਿਰ ਘੱਟ ਤੋਂ ਘੱਟ 2 ਘੰਟੇ ਆਰਾਮ ਨਾਲ, ਕਪੈਸਿਟੀ ਇੰਨੀ ਕੀ ਹੁੰਦੀ ਹੈ ਮਨੁੱਖੀ ਮਨ, ਵੈਸੇ 40 ਮਿੰਟ ਇਕਾਗਰ ਹੋ ਕੇ ਸੁਣਦਾ, ਤਾਂ ਹੀ ਪੀਰੀਅਡ 40 ਮਿੰਟ ਦਾ ਹੁੰਦਾ, ਸਕੂਲੀ ਬੱਚਿਆਂ ਦਾ ਪੀਰੀਅਡ ਜਿਹੜਾ 40 ਮਿੰਟ ਦਾ ਹੁੰਦਾ, 40 ਮਿੰਟ ਹੈ ਧਿਆਨ ਨਾਲ ਸੁਣਦਾ। ਚਲੋ ਜੇ ਕੋਈ ਕਪੈਸਿਟੀ ਕਈਆਂ ਦੀ, ਬਾਕੀ ਵਕਤੇ ਤੇ ਵੀ ਡਿਪੈਂਡ ਕਰਦਾ, ਵਕਤਾ ਚੰਗਾ ਹੋਵੇ ਕਈ ਵਾਰੀ ਉਹ 2-2.5 ਘੰਟੇ ਵੀ ਬੰਨ ਸਕਦਾ, 3 ਘੰਟੇ ਵੀ ਮਨ ਨੂੰ ਬੰਨ ਦਿੰਦਾ, ਉਹ ਵਕਤੇ ਤੇ ਵੀ ਡਿਪੈਂਡ ਕਰਦੀ ਗੱਲ। ਉਹਦਾ ਮਨ ਜੇ ਇਕਾਗਰ ਹੋਏਗਾ, ਉਹਦੀ ਇਕਾਗਰਤਾ ਨਾਲ ਫਿਰ ਅੱਗੇ ਇਕਾਗਰਤਾ ਬਣ ਜਾਂਦੀ ਹੈ। ਚਲੋ ਹੁਣ ਧਿਆਨ ਇਹ ਦਿਓ ਵੀ ਜੇ ਸੁਣਨਾ ਹੀ ਚਾਹੁੰਦਾ ਬੰਦਾ, ਘੰਟਾ ਸਵੇਰੇ ਦਰਬਾਰ ਸਾਹਿਬ ਦਾ ਕੀਰਤਨ ਸੁਣੇ, ਆ ਸੱਜ ਦੀ ਵਾਰ ਹੁੰਦੀ ਹੈ, ਉਦੋਂ ਬਾਅਦ ਫਿਰ ਘੰਟਾ ਕਥਾ ਸੁਣ ਸਕਦਾ ਹੈ, 8 ਵਜੇ ਕਥਾ ਹੁੰਦੀ ਹੈ, ਨੌਕਰੀਆਂ ਤੇ ਜਾਣ ਵਾਲੇ ਵੀ ਸੁਣ ਸਕਦੇ ਨੇ, ਰਿਕਾਰਡ ਕਰ ਸਕਦੇ ਨੇ, ਸ਼ਾਮ ਨੂੰ ਆ ਕੇ ਸੁਣ ਸਕਦੇ ਨੇ, ਪਰ ਸੁਣੇ ਤੇ ਤਾਂ ਹੈ। ਸਾਡੇ ਹਰ ਘਰ ਵਿੱਚ ਅੱਜ ਕਿਹੜਾ ਹੈ ਜਿਹਦੇ ਘਰ PTC ਚੈਨਲ ਦਰਬਾਰ ਸਾਹਿਬ ਦਾ ਕੀਰਤਨ ਨਹੀਂ ਚੱਲਦਾ? ਸੁਣਦੇ ਨੇ ਕੋਈ ਬਾਪੂ ਬੈਠਾ ਬਜ਼ੁਰਗ ਮੰਜੇ ਤੇ ਬਾਲਾਤਾ, ਬਾਕੀਆਂ ਦਾ ਧਿਆਨ ਹੀ ਨਹੀਂ, ਉਹਨਾਂ ਨੇ ਤੇ ਉਦੋਂ ਆਉਣਾ ਜਦੋਂ ਰੰਗਾ ਰੰਗ ਚੱਲੂ। ਇਹ ਤੇ ਫਿੱਕੇ ਨੇ, ਇਹਨਾਂ ਨੂੰ ਤਾਂ ਫਿੱਕੇ ਸਮਝਦੇ ਆ। ਮੈਂ ਦੀਵਾਨ 'ਚ ਕਈ ਵਾਰੀ ਕਹਿੰਦਾ ਨਹੀਂ ਵੀ ਗੁਰਦੁਆਰੇ ਦਰਬਾਰ ਸਾਹਿਬ ਦੇ ਵਿੱਚ ਤੇ ਗਏ ਹੀ ਨਹੀਂ, ਦਰਬਾਰ ਸਾਹਿਬ ਵਿੱਚ ਤੇ ਗਏ ਹੀ ਨਹੀਂ ਆਪਾਂ। ਵਿਆਹ ਹੁੰਦਾ ਹੈ, ਆਨੰਦ ਕਾਰਜ ਹੁੰਦੇ ਨੇ, ਉੱਥੇ ਤੇ ਗਏ ਹੀ, ਉਹਨੂੰ ਦੇ ਕੇ 500 ਕਹਿੰਦੇ ਆ ਵੀ ਇੱਕ ਹੋਰ ਸੁਣਾ ਦੇ ਰੰਗਾ ਰੰਗ ਪ੍ਰੋਗਰਾਮ, ਉਹਨੂੰ ਆਪਾਂ ਕਹਿੰਦੇ ਆ। ਆਰਕੈਸਟਰ ਵਾਲੀਆਂ ਨੂੰ 500 ਹੋਰ ਦਿੰਦਾ, ਤੇ ਜੇ ਬੰਦਾ ਪੁੱਛੇ ਵੀ ਦਰਬਾਰ ਸਾਹਿਬ 'ਚ ਨਹੀਂ ਗਿਆ, ਤੈਨੂੰ ਸੱਦਿਆ ਕਾਹਦੇ ਲਈ? ਕਾਰਡ ਦੇ ਕੇ ਵੀ ਅਰਦਾਸ ਕਰਾਂਗੇ, ਨਵਾਂ ਵਿਆਹ ਹੋਇਆ ਬੱਚਾ ਬੱਚੀ ਲਈ ਅਰਦਾਸ ਕਰੋ, ਤੇ ਸਿੱਧਾ ਹੀ ਆਇਆ ਪੈਲਸ ਵਿੱਚ ਖਾ ਕੇ ਪਕੌੜੇ ਘਰ ਨੂੰ ਮੁੜ ਗਿਆ, ਅਰਦਾਸ ਤੇ ਕੀਤੀ ਹੋਈ ਨਹੀਂ, ਗੁਰਦੁਆਰੇ ਤੇ ਵੜੇ ਹੀ ਨਹੀਂ ਆਪਾਂ, ਗੁਰਦੁਆਰੇ ਤੇ ਗਏ ਹੀ ਨਹੀਂ, ਉਹਨੂੰ ਰੰਗਾ ਰੰਗ ਪ੍ਰੋਗਰਾਮ ਕਹਿੰਦੇ ਆ। ਫਿਰ ਇਹਦਾ ਮਤਲਬ ਇਹੀ ਹੈ ਵੀ ਬਾਣੀ ਤੇ ਫਿੱਕਾ ਪ੍ਰੋਗਰਾਮ ਹੈ, ਇਹਦਾ ਰੰਗ ਤੇ ਕਿਸੇ ਕਿਸੇ ਨੂੰ ਪਤਾ ਹੈ। ਆਖੋ ਸਤਨਾਮ ਵਾਹਿਗੁਰੂ। ਜਿਹਨੂੰ ਪਤਾ ਹੈ, ਸਮਝ ਹੈ ਜਿਹਨੂੰ, ਉਹਨੂੰ ਪਤਾ ਵੀ ਇਹ ਕੀ ਹੈ। ਬਾਕੀਆਂ ਨੂੰ ਆ ਜਬਲੀਆਂ ਜੀਆਂ ਪਸੰਦ ਨੇ, ਐਵੇਂ ਬਕਵਾਸ ਹੀ ਹੈ, ਹੋਰ ਹੈ ਕੀ? ਉਹ ਉਹਨਾਂ ਨੂੰ ਚੰਗਾ ਲੱਗਦਾ ਵੀ ਆਹ ਠੀਕ ਹੈ, ਰੰਗਾ ਰੰਗ ਚੱਲਣ ਦਿਓ। ਤੇ TV ਵੀ ਸਾਡਾ ਉਦੋਂ ਹੀ ਆਨ ਹੋਏਗਾ, ਉਦੋਂ ਹੀ ਸੁਣਾਂਗੇ, ਇਸੇ ਕਰਕੇ ਖਾਲੀ ਰਹਿ ਗਏ, ਕੁਛ ਨਹੀਂ ਖੱਟਿਆ, ਨਲਾਇਕ ਸਟੂਡੈਂਟ ਬਣ ਗਏ। ਜਦੋਂ ਵੀ ਕੋਈ ਪਰਖ ਦਾ ਸਮਾਂ ਹੁੰਦਾ ਅਸੀਂ ਫੇਲ ਹੀ ਹਾਂ, ਪੜ੍ਹਾਈ ਨਹੀਂ ਤੇ ਫੇਲ ਹੀ ਫੇਲਣਾ, ਫਿਰ ਪੜ੍ਹਾਈ ਤੇ ਹੈ ਹੀ ਕੱਖ ਨਹੀਂ, ਫੇਲ ਹੀ ਹੈ। ਜਿੱਦਣ ਸਾਡਾ ਮਨ ਕਾਇਮ ਹੋਣਾ ਚਾਹੀਦਾ, ਕੋਈ ਮੁਸੀਬਤ ਸਾਡੇ ਤੇ ਆਉਂਦੀ ਹੈ, ਮੁਸੀਬਤ ਮਤਲਬ ਪਰਚਾ ਪੈ ਗਿਆ, ਇਮਤਿਹਾਨ ਹੋ ਗਿਆ, ਉਹਦਣ ਆਪਾਂ ਚੀਕਾਂ ਮਾਰਾਂਗੇ, ਕਿਉਂਕਿ ਆਪਣੇ ਕੋਲ ਪੜ੍ਹਾਈ ਨਹੀਂ। ਪੜ੍ਹਾਈ ਜਿਹਦੇ ਕੋਲ ਹੈ, ਉਹ ਮਾਫ ਕਰਨਾ, ਵੱਡੀ ਤੋਂ ਵੱਡੀ ਮੁਸੀਬਤ ਵੀ ਆ ਜੇ ਉਹਨੂੰ ਵੀ ਹੱਸ ਕੇ ਝੱਲ ਲੈਂਦਾ, ਕਿਉਂਕਿ ਪੜ੍ਹ ਗਿਆ। ਤੇ ਲਓ ਗੁਰਮੁਖੋ, ਮੈਂ ਤੁਹਾਨੂੰ ਜੋ ਬੇਨਤੀ ਕਰਨੀ ਚਾਹੁੰਦਾ ਸੀ ਵੀ ਜਦੋਂ ਅਸੀਂ ਪੜ੍ਹਨਾ ਹੈ ਨਾ, ਪੜ੍ਹਦਿਆਂ ਗੁਰਬਾਣੀ ਨੂੰ ਜਦੋਂ ਆਪਾਂ ਪੜ੍ਹਨਾ ਜਾਂ ਵਿਚਾਰਨਾ ਸ਼ੁਰੂ ਕਰਦੇ ਹਾਂ, ਸਮਝਣਾ ਸ਼ੁਰੂ ਕਰਦੇ ਹਾਂ, ਕਮਾਲ ਹੈ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਐਸੇ ਸਤਿਗੁਰੂ ਨੇ ਇਹ ਬੰਦੇ ਨੂੰ ਵੇ ਆਫ ਲਾਈਫ ਕੀ ਹੈ, ਜ਼ਿੰਦਗੀ ਜਿਉਣੀ ਕਿੱਦਾਂ ਹੈ, ਇਹ ਤੇ ਪੜ੍ਹਾਉਂਦੇ ਹੀ ਨੇ, ਇਹ ਇਹ ਵੀ ਪੜ੍ਹਾ ਦਿੰਦੇ ਨੇ ਵੀ ਮਰਨਾ ਕਿਵੇਂ ਆ, ਆਖੋ ਸਤਨਾਮ, ਇਹ ਵੀ ਨੌਲੇਜ ਹੋ ਜਾਂਦੀ ਹੈ ਵੀ ਮੌਤ ਕੀ ਹੈ। ਆਪਾਂ ਤੇ ਇੱਥੇ ਹੀ ਸਟ੍ਰੈਸ ਵਿੱਚ ਆ ਵੀ ਮਰਾਂਗੇ ਇੱਕ ਦਿਨ, ਇੱਥੇ ਫਿਕਰ ਪਿਆ ਮਰਾਂਗੇ ਯਾਰ, ਬੁੜੇ ਹੋ ਚੱਲੇ ਆ, ਬਸ ਆਊ ਇੱਕ ਦਿਨ ਸਮਾਂ। ਗੁਰਬਾਣੀ ਦਾ ਗਿਆਨ ਇਦਾਂ ਦਾ ਹੈ ਜਿਹੜਾ ਇਹ ਵੀ ਸਮਝਾ ਦਿੰਦਾ ਹੈ ਵੀ ਮੌਤ ਕੀ ਚੀਜ਼ ਹੈ। ਭੈੜੇ ਵਿਚਾਰ ਆਪਣੇ ਮਾਰ ਹੌਲੀ ਹੌਲੀ ਮਾਰਦਿਆਂ ਮਾਰਦਿਆਂ ਸਮਝ ਆ ਜਾਂਦੀ ਹੈ, ਇਸ ਪ੍ਰਕਿਰਤੀ ਨਾਲ ਬੰਦਾ ਇੰਨਾ ਕੁ ਜੁੜ ਜਾਂਦਾ ਹੈ, ਉਹਨੂੰ ਸਮਝ ਪੈ ਜਾਂਦੀ ਹੈ ਮਰਦਾ ਕੋਈ ਨਹੀਂ, ਭੁਲੇਖਾ ਦੂਰ ਹੋ ਜਾਂਦਾ ਹੈ। ਭਰਮ ਨੇ ਨਾ ਸਾਡੇ ਮਨਾਂ ਦੇ, ਮਨ ਦੇ ਸਾਡੇ ਭਰਮ ਨੇ, ਸਾਡੇ ਮਨ ਦੇ ਭੁਲੇਖੇ ਨੇ, ਬਸ ਉਹ ਭਰਮ ਸੰਗਤ ਵਿੱਚ ਆ ਕੇ ਹੌਲੀ ਹੌਲੀ ਹੌਲੀ ਹੌਲੀ ਜਿਵੇਂ ਜਿਵੇਂ ਪੜ੍ਹਦੇ ਰਹੇ ਸਮਝਦੇ ਰਹੇ, ਸਿੱਖਦਿਆਂ ਸਿੱਖਦਿਆਂ ਸਿੱਖਦਿਆਂ ਸਿੱਖ ਗਏ। ਅੱਗੇ ਬੇਨਤੀ ਕਰਦਾ, ਗੁਰ ਮਿਲ ਚੱਜ ਆਚਾਰ ਸਿੱਖ ਤੁਧ ਕਦੇ ਨਾ ਲੱਗੇ ਦੁੱਖ। ਜ਼ਿੰਦਗੀ 'ਚ ਦੁੱਖ ਨਹੀਂ ਆਉਣਾ, ਪੜ੍ਹਦਿਆਂ ਨਾਨਕ ਭਗਤਾਂ ਵਿਗਾਸ ਹੁੰਦਾ ਖੁਸ਼ੀ। ਭਗਤ ਜਿਹੜੇ ਨੇ ਗੁਰਮੁਖ ਜਿਹੜੇ ਨੇ ਉਹ ਸਦਾ ਖੁਸ਼ ਰਹਿੰਦੇ ਆ, ਖੁਸ਼ ਆਨੰਦ 'ਚ ਰਹਿੰਦੇ ਨੇ। ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਹੈ। ਪਹਿਲਾਂ ਗੁਰਬਾਣੀ ਨੂੰ ਸੁਣਨ ਤੇ ਲਿਆਓ ਗੱਲ, ਗੁਰੂ ਦੀ ਆਵਾਜ਼ ਸੁਣਨੀ, ਸੁਣਦਾ ਸੁਣਦਾ ਫਿਰ ਬੰਦਾ ਅੰਦਰੋਂ ਪਰਮਾਤਮਾ ਦੀ ਆਵਾਜ਼ ਸੁਣਨ ਲੱਗ ਜਾਂਦਾ। ਫਿਰ ਕਹਿ ਰਿਹਾ, ਫਿਰ ਬੇਨਤੀ ਸੁਣਿਓ, ਪਹਿਲਾਂ ਤੇ ਸਤਿਗੁਰ ਦੀ ਬਾਣੀ ਨੂੰ ਸੁਣੋ, ਬਾਣੀ ਨਾਲ ਜੁੜਿਆ ਹੋਇਆ ਫਿਰ ਅੰਦਰੋਂ ਜਿਹੜੀ ਸੱਚ ਦੀ ਪਰਮਾਤਮਾ ਦੀ ਆਵਾਜ਼ ਹੈ ਉਹ ਵੀ ਸੁਣਨ ਲੱਗ ਜਾਂਦੀ ਹੈ। ਫਿਰ ਦੁੱਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ, ਇਹ ਬਾਣੀ ਤੁਰਕੀ ਬਾਣੀ। ਇਸ ਬਾਣੀ ਨਾਲ ਜਦੋਂ ਸੁਰਤ ਜੁੜ ਗਈ ਫਿਰ ਅੰਦਰੋਂ ਪਰਮਾਤਮਾ ਦੀ ਆਵਾਜ਼ ਸਾਨੂੰ ਸੁਣ, ਇਹ ਵੀ ਪਰਮਾਤਮਾ ਦੀ ਆਵਾਜ਼ ਹੈ, ਸ਼ੱਕ ਨਹੀਂ ਕਰਨਾ। ਵਾਹ ਵਾਹ ਬਾਣੀ ਨਿਰੰਕਾਰ ਹੈ ਤਿਸ ਜੇਵੜ ਅਵਰ ਨਾ ਕੋਈ ਸ਼ੱਕ ਨਹੀਂ ਕਰਨਾ, ਇਹ ਵੀ ਤੁਰਕੀ ਬਾਣੀ ਨਿਰੰਕਾਰੀ ਬਾਣੀ ਹੈ, ਪਰਮਾਤਮ ਸਰੂਪ ਹੈ, ਨਿਰੰਕਾਰ ਦੀ ਪਰਮਾਤਮਾ ਦੀ ਆਵਾਜ਼ ਹੈ। ਪਰ ਜਦੋਂ ਅਸੀਂ ਬਾਣੀ ਪੜ੍ਹਦੇ ਹਾਂ ਫਿਰ ਅੰਤਰ ਆਤਮਾ ਦੀ ਆਵਾਜ਼ ਸੁਣਨ ਲੱਗ ਜਾਂਦੇ ਹਾਂ, ਅੰਦਰੋਂ ਸੱਚ ਦੀ ਆਵਾਜ਼ ਸਾਨੂੰ ਸੁਣਨ ਲੱਗ ਜਾਂਦੀ ਹੈ, ਪਤਾ ਲੱਗ ਜਾਂਦਾ ਹੈ, ਸਮਝ ਪੈ ਜਾਂਦੀ ਹੈ। ਇਸ ਕਰਕੇ ਪਹਿਲਾਂ ਗੁਰਬਾਣੀ ਨੂੰ ਸੁਣਨਾ ਸ਼ੁਰੂ ਕਰੀਏ। ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਹੈ, ਦੁੱਖ ਪਾਪ ਕਾ ਨਾਸ਼। ਕੋਈ ਸਪੀਕਰ ਬੰਦ ਹੋ ਗਿਆ, ਜਰਾ ਚੈੱਕ ਕਰ, ਕੋਈ ਇਧਰਲੇ ਪਾਸਿਓਂ ਬਕਸਾ, ਕੋਈ ਤਾਰ ਹਿੱਲੀ ਹੈ, ਨਾਲ ਨਾਲ ਆਓ ਨਾ ਚਿਹਰਾ ਪੜੋ, ਧਿਆਨ ਇੱਧਰ ਰੱਖਿਓ ਭਾਈ, ਨਾਲ ਨਾਲ ਬੋਲਿਆ ਕਰੋ। ਇਹ ਪੰਕਤੀ ਦਾ ਅਰਥ ਆਪਾਂ ਇੱਦਾਂ ਕਰੀਏ, ਸੁਣ ਕੇ ਵੇਖ ਲੈ ਗੁਰਾਂ ਦੀ ਬਾਣੀ, ਦੁੱਖਾਂ ਵਾਲਾ ਨਾਸ਼ ਹੋ ਜੂਗਾ, ਸੁਣ ਕੇ ਵੇਖ ਲੈ ਗੁਰਾਂ ਦੀ ਬਾਣੀ, ਦੁੱਖਾਂ ਵਾਲਾ ਨਾਸ਼ ਹੋ ਜੂਗਾ, ਸੁਣ ਕੇ ਵੇਖ ਲੈ ਗੁਰਾਂ ਦੀ ਬਾਣੀ, ਦੁੱਖਾਂ ਵਾਲਾ ਨਾਸ਼ ਹੋ ਜੂਗਾ, ਸੁਣ ਕੇ ਵੇਖ ਲੈ ਗੁਰਾਂ ਦੀ ਬਾਣੀ, ਦੁੱਖਾਂ ਵਾਲਾ ਨਾਸ਼ ਹੋ ਜੂਗਾ, ਵੇਖ ਲੈ ਗੁਰਾਂ ਦੀ। ਵੇਖ ਲੈ ਗੁਰਾਂ ਦੀ ਬਾਣੀ, ਸੁਣ ਕੇ ਵੇਖ ਲੈ ਗੁਰਾਂ ਦੀ ਬਾਣੀ, ਦੁੱਖਾਂ ਵਾਲਾ ਨਾਸ਼ ਹੋ ਜੂਗਾ, ਸੁਣ ਕੇ ਵੇਖ ਲੈ ਗੁਰਾਂ ਦੀ ਬਾਣੀ, ਦੁੱਖਾਂ ਵਾਲਾ ਨਾਸ਼ ਹੋ ਜੂਗਾ, ਸੁਣ ਕੇ ਵੇਖ ਲੈ ਗੁਰਾਂ ਦੀ ਬਾਣੀ, ਦੁੱਖਾਂ ਵਾਲਾ ਨਾਸ਼ ਹੋ ਜੂਗਾ, ਸੁਖਾ ਵਾਲਾ ਨਾਸ਼ ਹੋ ਜੂਗਾ। ਵਾਜੀ ਦੁੱਖਾਂ ਵਾਲਾ ਨਾਸ਼ ਹੋ ਤੂੰ ਵਾਵਾ ਵਾਵਾ ਦੁੱਖਾਂ ਵਾਲਾ ਨਾਸ਼ ਹੋ ਜੂਗਾ ਵਾਵਾ ਵਾਵਾ ਦੁੱਖਾਂ ਵਾਲਾ ਨਾਸ਼ ਹੋ ਜੂਗਾ ਵਾਵਾ ਵਾਵਾ ਦੁੱਖਾਂ ਵਾਲਾ ਨਾਸ਼ ਹੋ ਜੂਗਾ ਵਾਵਾ ਵਾਵਾ ਦੁੱਖਾਂ ਵਾਲਾ ਦੁੱਖਾਂ ਵਾਲਾ ਨਾਸ਼ ਹੋ ਜੂਗਾ ਸੁਣ ਕੇ ਵੇਖ ਲੈ ਗੁਰਾਨੀ ਦੁੱਖਾਂ ਵਾਲਾ ਨਾਸ਼ ਹੋ ਜੂਗਾ ਪਿਆਰੀ ਅੰਮ੍ਰਿਤ ਧਾਰੀ ਗੁਰ ਨਿਮਖ ਨਾ ਮਨ ਤੇ ਟਾਰੀ ਦਰਸ਼ਨ ਪਰਸਨ ਸਰਸਨ ਹਰਸਨ ਰੰਗ ਰੰਗੀ ਕਰਤਾਰੀ ਰੇ ਬਾਣੀ ਨਾਲ ਜੁੜਿਆ ਨਾ ਜਿਹੜਾ ਐਸਾ ਰੰਗ ਵਿੱਚ ਰੰਗਿਆ ਜਾਂਦਾ ਹੈ ਪਰਮਾਤਮਾ ਦੇ ਨਾਮ ਵਿੱਚ ਸੱਚ ਵਿੱਚ ਐਸਾ ਜੁੜਦਾ ਹੈ ਐਸਾ ਉਹਦਾ ਪਿਆਰ ਪੈਂਦਾ ਹੈ ਰੰਗ ਮਤਲਬ ਪ੍ਰੇਮ ਐਸਾ ਬਾਣੀ ਨਾਲ ਜੁੜ ਜਾਈਏ ਪ੍ਰੇਮ ਪੈਂਦਾ ਫਿਰ ਵਾਹਿਗੁਰੂ ਜੀ ਦੇ ਦਰਸ਼ਨ ਸੁਰਤ ਕਰਦੀ ਹੈ ਘਟ ਘਟ ਵਿੱਚ ਵਸਿਆ ਨਜ਼ਰ ਆਉਣ ਲੱਗ ਪੈਂਦਾ ਦਰਸ਼ਨ ਪਰਸਨ ਪਰਮਾਤਮਾ ਦੀ ਸ਼ੋ ਪ੍ਰਾਪਤ ਹੁੰਦੀ ਹੈ ਸ਼ੋ ਪਰਸਨ ਦਰਸ਼ਨ ਪਰਸਨ ਸਰਸਨ ਆਨੰਦ ਪ੍ਰਾਪਤ ਹੁੰਦਾ ਹੈ ਆਨੰਦ ਚ ਰਹਿੰਦਾ ਹੈ ਸਰਸਨ ਹਰਸਨ ਖਿੜਾਓ ਪੈਦਾ ਹੋ ਜਾਂਦਾ ਦਰਸ਼ਨ ਪਰਸਨ ਸਰਸਨ ਹਰਸਨ ਰੰਗ ਰੰਗੀ ਕਰਤਾਰੀ ਦੇ ਬਾਣੀ ਨਾਲ ਜੁੜਿਆ ਪਰਮਾਤਮਾ ਨੂੰ ਮਹਿਸੂਸ ਕਰਨ ਲੱਗ ਜਾਏਗਾ ਇਹਦਾ ਮਤਲਬ ਕੀ ਹੈ ਜਿਹੜੇ ਰੱਬ ਨੂੰ ਮਿਲਣਾ ਚਾਹੁੰਦੇ ਨੇ ਬਾਣੀ ਪੜਿਆ ਕਰੋ ਪਰਮਾਤਮਾ ਫੀਲ ਕਰਨ ਦਾ ਵਿਸ਼ਾ ਹੈ ਮਹਿਸੂਸ ਕਰਨ ਦਾ ਵਿਸ਼ਾ ਹੈ ਜਦੋਂ ਆਪਾਂ ਬਾਣੀ ਪੜਾਂਗੇ ਨਾ ਸੰਗਤ ਜੀ ਬਾਣੀ ਪੜ੍ਹਦਿਆਂ ਪਰਮਾਤਮਾ ਨੂੰ ਸੁਰਤ ਮਹਿਸੂਸ ਕਰਨ ਲੱਗ ਜਾਏਗੀ ਪਰਮਾਤਮਾ ਮਹਿਸੂਸ ਹੋਣ ਲੱਗ ਜਾਏਗਾ ਜਿਵੇਂ ਹੁਣ ਆਮ ਕਈ ਪਤਾ ਨਹੀਂ ਕੀ ਸੁਣਦੇ ਨੇ ਕਿੱਥੋਂ ਕਿਹੜੀਆਂ ਅੱਖਾਂ ਨੇ ਜੀ ਜਿਨ੍ਹਾਂ ਨਾਲ ਪਰਮਾਤਮਾ ਦਿਸਦਾ ਬਸ ਉਹ ਅੱਖਾਂ ਗੁਰਬਾਣੀ ਗਿਆਨ ਦੀਆਂ ਨੇ ਗਿਆਨ ਲਓ ਧਿਆਨ ਆਪੇ ਲੱਗ ਜਾਣ ਗੁਰਬਾਣੀ ਜਿਹੜਾ ਪੜ੍ਹੇਗਾ ਉਹ ਪਰਮਾਤਮਾ ਦੇ ਸੁਰਤ ਕਰਕੇ ਦਰਸ਼ਨ ਕਰੇਗਾ ਉਹਨੂੰ ਵਾਹਿਗੁਰੂ ਜੀ ਦੀ ਸ਼ੋਅ ਵੀ ਮਿਲੇਗੀ ਉਹ ਖੇੜੇ 'ਚ ਵੀ ਰਹੇਗਾ ਉਹ ਆਨੰਦ 'ਚ ਵੀ ਰਹੇਗਾ ਖਿੜਾਓ ਵੀ ਉਹਦੇ ਅੰਦਰ ਬਣਿਆ ਰਹਿਣਾ ਹੈ ਤੇ ਆਨੰਦ ਵੀ ਉਹਦੇ ਅੰਦਰ ਬਣਿਆ ਹੀ ਰਹਿਣਾ ਕਿਹਦੇ ਅੰਦਰ ਜਿਹੜਾ ਬਾਣੀ ਨਾਲ ਜੁੜਿਆ ਇਸ ਕਰਕੇ ਭਾਈ ਗੁਰਬਾਣੀ ਪੜ੍ਹਨ ਵਾਲਾ ਜਿਹੜਾ ਗੁਰਮੁਖ ਹੈ ਪੜ੍ਹਨੀ ਮਤਲਬ ਸਮਝਣੀ ਜਿਹੜਾ ਸਮਝਣ ਵਾਲਾ ਹੈ ਉਹ ਫਿਰ ਗਹਿਰੇ ਨੁਕਤੇ ਸਮਝ ਜਾਂਦਾ ਹੈ ਕੁਦਰਤ ਦੇ ਜਿਹੜੇ ਇਹ ਜੋ ਕਾਨੂੰਨ ਹੈ ਨਾ ਪਰਮਾਤਮਾ ਦਾ ਇਸ ਕਾਨੂੰਨ ਦੀ ਸਮਝ ਪੈ ਜਾਂਦੀ ਹੈ ਤੁਸੀਂ ਕਿਸੇ ਨਵੀਂ ਕੰਟਰੀ 'ਚ ਚਲੇ ਜਾਓ ਜੇ ਸਾਡਾ ਬੱਚਾ ਆਸਟ੍ਰੇਲੀਆ ਜਾਂਦਾ ਹੈ ਉੱਥੋਂ ਦੇ ਕਾਨੂੰਨ ਨੂੰ ਸਮਝਦਾ ਹੈ ਜੇ ਕਾਨੂੰਨ ਰੋਡ 'ਤੇ ਚੱਲਣਾ ਹੈ ਰੋਡ ਦਾ ਕਾਨੂੰਨ ਨਹੀਂ ਪਤਾ ਫਿਰ ਮਾਰ ਖਾਵਾਂਗੇ ਬਸ ਜਿਹੜੇ ਬੰਦੇ ਨੂੰ ਕਾਨੂੰਨ ਦਾ ਪਤਾ ਲੱਗ ਗਿਆ ਵੀ ਆਹ ਕਾਨੂੰਨ ਹੈ ਆਹ ਸਿਸਟਮ ਹੈ ਉਹ ਸਿਸਟਮ ਦੇ ਵਿੱਚ ਚੱਲੇਗਾ ਚਲਾਨ ਹੀ ਕਟਾਏਗਾ ਹੀ ਨਹੀਂ ਕਦੀ ਗਲਤ ਨਹੀਂ ਚੱਲੇਗਾ ਸਪੀਡ ਸਹੀ ਰੱਖੇਗਾ ਆਪਣੀ ਸਾਈਡ ਤੇ ਚੱਲਦਾ ਹੈ ਆਪਣੇ ਕਾਗਜ਼ ਪੱਤਰ ਪੂਰੇ ਰੱਖਦਾ ਹੈ ਤੇ ਉਹਦਾ ਚਲਾਨ ਕੱਟਿਆ ਹੀ ਨਹੀਂ ਜਾਣਾ ਭਾਵ ਉਹਨੂੰ ਕਦੇ ਦੁਖੀ ਜੇਲ੍ਹ 'ਚ ਜਾਣਾ ਹੀ ਨਹੀਂ ਪਏਗਾ ਰੱਬ ਦੇ ਨਾ ਇਹ ਕੁਦਰਤ ਦੇ ਕਾਨੂੰਨ ਨੇ ਇਹ ਕਾਨੂੰਨ ਹੈ ਰੱਬੀ ਕਾਨੂੰਨ ਹੈ ਜਿਹੜਾ ਕੁਦਰਤ ਹੈ ਨੇਚਰ ਬਸ ਗੁਰਬਾਣੀ ਰੱਬੀ ਜਿਹੜੇ ਨਿਯਮ ਨੇ ਇਹ ਸਾਨੂੰ ਸਮਝਾ ਦਿੰਦੀ ਹੈ ਸਾਨੂੰ ਸਮਝ ਹੀ ਇੰਨੀ ਪੈ ਜਾਂਦੀ ਵੀ ਅਸੀਂ ਕੋਈ ਪੁੱਠਾ ਕੰਮ ਕਰਦੇ ਹੀ ਨਹੀਂ ਆਖੋ ਸਤਨਾਮ ਸ੍ਰੀ ਵਾਹਿਗੁਰੂ ਗਲਤ ਕਰਦੇ ਹੀ ਨਹੀਂ ਫਿਰ ਆਪਾਂ ਕਿਉਂਕਿ ਸਾਨੂੰ ਕਾਨੂੰਨ ਦਾ ਪਤਾ ਹੈ ਸਾਨੂੰ ਨਿਯਮਾਂ ਦਾ ਪਤਾ ਹੈ ਜਦੋਂ ਨਿਯਮਾਂ ਦਾ ਪਤਾ ਹੋਵੇ ਫਿਰ ਐਕਸੀਡੈਂਟ ਕਿਵੇਂ ਹੋਏਗਾ ਜਿਹੜਾ ਰੋਡ ਦੇ ਸੜਕ ਦੇ ਕਾਨੂੰਨ ਮੁਤਾਬਕ ਚੱਲਦਾ ਗੱਡੀ ਸਹੀ ਰੱਖਦਾ ਉਹਦਾ ਐਕਸੀਡੈਂਟ ਨਹੀਂ ਹੋ ਸਕਦਾ ਬਚਿਆ ਰਹੇਗਾ ਬਸ ਰੱਬੀ ਕਾਨੂੰਨ ਦੀ ਸਮਝ ਪੈ ਜਾਂਦੀ ਹੈ ਗੁਰਬਾਣੀ ਨੂੰ ਪੜ੍ਹ ਪੜ੍ਹ ਕੇ ਤੇ ਬੰਦੇ ਦਾ ਮਰਨਾ ਵੀ ਰੱਬੀ ਕਾਨੂੰਨ ਵਿੱਚ ਹੀ ਆਉਂਦਾ ਹੈ ਇਸ ਕਰਕੇ ਮਾੜਾ ਨਹੀਂ ਕਿਹਾ ਜਾ ਸਕਦਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੋ ਉਪਜਿਓ ਸੋ ਬਿਨਸ ਹੈ ਜਿਹੜਾ ਜੰਮੇਗਾ ਜਨਮ ਤਾਂ ਮਰਨ ਜੇ ਜੰਮਣਾ ਹੈ ਤਾਂ ਫਿਰ ਮਰਨਾ ਵੀ ਤੇ ਹੈ ਨਾ ਜਿਹੜਾ ਆਇਆ ਉਹਨੇ ਜਾਣਾ ਵੀ ਹੈ ਜੰਮਣ ਮਰਨਾ ਹੁਕਮ ਹੈ ਭਾਣਾ ਆਵੇ ਜਾਏ ਇਹ ਹੁਕਮ ਹੈ ਹੁਕਮ ਮਤਲਬ ਕਾਨੂੰਨ ਚ ਆਉਂਦਾ ਰੱਬ ਦੇ ਨਿਯਮ ਨੇ ਨਿਯਮ ਚ ਆ ਜਾਂਦਾ ਜੰਮਣਾ ਵੀ ਤੇ ਮਰਨਾ ਵੀ ਹੁਕਮ ਚ ਹੈ ਭਾਣੇ ਚ ਹੈ ਰੱਬੀ ਕਾਨੂੰਨ ਹੈ ਤੇ ਗੁਰਬਾਣੀ ਨੇ ਜਦੋਂ ਸਾਨੂੰ ਕਾਨੂੰਨ ਸਮਝਾਉਣਾ ਹੈ ਭਾਵ ਕਿ ਪ੍ਰਕਿਰਤੀ ਬਾਰੇ ਦੱਸਣਾ ਹੈ ਨੇਚਰ ਬਾਰੇ ਦੱਸਣਾ ਹੈ ਕੁਦਰਤ ਬਾਰੇ ਦੱਸਣਾ ਹੈ ਜਾਣਕਾਰੀ ਦਿੰਦਿਆਂ ਦਿੰਦਿਆਂ ਇਹ ਵੀ ਜਾਣਕਾਰੀ ਉਹਦੇ ਵਿੱਚ ਹੀ ਆਉਂਦੀ ਹੈ ਵੀ ਬੰਦਾ ਮਰਦਾ ਤੇ ਹੈ ਹੀ ਨਹੀਂ ਤੈਨੂੰ ਕਿਵੇਂ ਭੁਲੇਖਾ ਪੈ ਗਿਆ ਵੀ ਮਰ ਗਿਆ ਇਸੇ ਕਰਕੇ ਗੁਰੂ ਸਾਹਿਬ ਇਹ ਸਵਾਲ ਕਰਦੇ ਨੇ ਕੌਣ ਮੂਆ ਤੇ ਕੌਣ ਮੂਆ ਬ੍ਰਹਮ ਗਿਆਨੀ ਮਿਲ ਕਰੋ ਵਿਚਾਰਾ ਇਹ ਤੋਂ ਪੂਰਾ ਸ਼ਬਦ ਪੜੋ ਪੂਰਾ ਸ਼ਬਦ ਪੜੋ ਸ਼ੁਰੂ ਤੋਂ ਪਵਨੇ ਮੈਂ ਪਵਨ ਸਮਾਇਆ ਪਵਨੇ ਮੈਂ ਪਵਨ ਸਮਾਇਆ ਜੋਤੀ ਮੈਂ ਜੋਤ ਰਲ ਜਾਇਆ ਇਹ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਹਵਾ ਹਵਾ ਚ ਮਿਲ ਗਈ ਪਵਨ ਪਵਨ ਵਿੱਚ ਮਿਲ ਗਈ ਜੋਤ ਜਿਹੜੀ ਅੰਦਰ ਚੇਤਨਾ ਸੀ ਉਹ ਜੋਤ ਜੋਤ ਵਿੱਚ ਮਿਲ ਗਈ ਹਾਂਜੀ ਮਾਟੀ ਮਾਟੀ ਹੋਈ ਏਕ ਰੋਵਣ ਹਾਰੇ ਕੀ ਕਵਨ ਟੇਕ ਰੋਣ ਹਾਰਾ ਰੋ ਰਿਹਾ ਹੈ ਰੋਣ ਵਾਲਾ ਰੋ ਰਿਹਾ ਹਾਏ ਮਰ ਗਿਆ ਸਾਹਮਣੇ ਪਿਆ ਮਰ ਗਿਆ ਕਹਿੰਦੇ ਟੇਕ ਕੀ ਹੈ ਰੋਣ ਵਾਲੇ ਦੀ ਕਿਸ ਟੇਕ ਤੇ ਰੋ ਰਿਹਾ ਹੈ ਜੇ ਉਹਨੂੰ ਪੁੱਛੋ ਵੀ ਆ ਤੇਰੇ ਸਾਹਮਣੇ ਲਾਸ਼ ਪਈ ਹੈ ਤੂੰ ਕਿਹਨੂੰ ਰੋਣਾ ਹੈ ਉਹ ਕਹਿੰਦਾ ਜੀ ਇਹ ਸਰੀਰ ਨੂੰ ਰੋਣਾ ਸਰੀਰ ਤੇ ਤੇਰੇ ਸਾਹਮਣੇ ਪਿਆ ਉਹ ਕਹਿੰਦਾ ਮੈਂ ਉਹਨੂੰ ਰੋਣਾ ਜਿਹੜਾ ਇਹਦੇ ਵਿੱਚ ਸੀ ਜੀਵਾਤਮਾ ਮੈਂ ਉਹਨੂੰ ਰੋਣਾ ਕਹਿੰਦੇ ਉਹ ਮਰਦਾ ਨਹੀਂ ਤੂੰ ਰੋਣਾ ਕਿਹਨੂੰ ਆ ਪਹਿਲਾਂ ਇਹ ਤੇ ਫੈਸਲਾ ਕਰ ਤੇਰੇ ਸਾਹਮਣੇ ਜੇ ਤੂੰ ਸਰੀਰ ਨੂੰ ਰੋਣਾ ਸਰੀਰ ਤੇ ਤੇਰੇ ਸਾਹਮਣੇ ਪਿਆ ਕਹਿੰਦਾ ਨਹੀਂ ਉਹਦੇ ਉਹਨੂੰ ਰੋਣਾ ਜਿਹੜਾ ਇਹਦੇ ਵਿੱਚ ਸੀ ਕਹਿੰਦੇ ਉਹ ਤੇ ਫਿਰ ਮਰਦਾ ਨਹੀਂ ਕਿਉਂਕਿ ਤੂੰ ਵੀ ਤੇ ਬੋਲ ਹੀ ਰਿਹਾ ਤੇਰੇ ਵਿੱਚ ਵੀ ਉਹੀ ਹੈ ਮੇਰੇ ਵਿੱਚ ਵੀ ਉਹੀ ਹੈ ਸਾਰਿਆਂ 'ਚ ਉਹੀ ਹੈ ਉਹ ਮਰਦਾ ਨਹੀਂ ਫਿਰ ਤੂੰ ਰੋਣਾ ਕਿਹਨੂੰ ਹੈ ਆਖੋ ਸਤਨਾਮ ਗੱਲ ਸਮਝਿਓ ਜੀ ਇਹ ਗੱਲ ਸਮਝ ਭਾਵੇਂ ਆ ਜੇ ਪਰ ਇਹ ਪ੍ਰੈਕਟੀਕਲ ਕਰਨ ਜਿਹੜਾ ਕਰ ਗਿਆ ਬਸ ਉਹੀ ਬ੍ਰਹਮ ਗਿਆਨੀ ਹੈ ਆਖੋ ਸਤਨਾਮ ਪ੍ਰੈਕਟੀਕਲ ਕਰ ਗਿਆ ਜਿਹੜਾ ਇਹਨੂੰ ਸਮਝ ਕੇ ਜਿਹਨੇ ਇਹਨੂੰ ਲਾਗੂ ਕਰ ਲਿਆ ਬ੍ਰਹਮ ਗਿਆਨੀ ਬ੍ਰਹਮ ਦਾ ਆ ਬ੍ਰਹਮ ਹੈ ਗਿਆਨ ਬ੍ਰਹਮ ਗਿਆਨ ਹੈ ਗੁਰਬਾਣੀ ਗੁਰਬਾਣੀ ਬ੍ਰਹਮ ਗਿਆਨ ਹੈ ਭਾਈ ਗੁਰਬਾਣੀ ਬ੍ਰਹਮ ਗਿਆਨ ਹੈ ਤੇ ਗੁਰਬਾਣੀ ਬ੍ਰਹਮ ਗਿਆਨ ਇਹ ਜਿਹੜੇ ਨੇ ਸਮਝ ਲਿਆ ਤੇ ਸਮਝ ਕੇ ਜਿਹਨੇ ਲਾਗੂ ਕਰ ਲਿਆ ਜਿਹਦੇ ਮਨ ਤੇ ਬ੍ਰਹਮ ਗਿਆਨ ਲਾਗੂ ਹੋ ਗਿਆ ਰੱਬੀ ਕਾਨੂੰਨ ਲਾਗੂ ਜਿਹਨੇ ਕਰ ਲਿਆ ਉਹ ਬ੍ਰਹਮ ਗਿਆਨੀ ਹੋ ਗਿਆ ਇਹ ਵੀ ਚੇਤਾ ਰੱਖਿਓ ਬ੍ਰਹਮ ਗਿਆਨੀ ਬੜੇ ਸਿੱਖ ਗੁਰੂ ਦੇ ਹੁੰਦੇ ਨੇ ਪਰ ਬ੍ਰਹਮ ਗਿਆਨੀ ਬਣਦੇ ਨੇ ਆਖੋ ਸਤਨਾਮ ਹਾਂ ਆਹ ਯਾਦ ਰੱਖੋ ਬ੍ਰਹਮ ਗਿਆਨੀ ਹੁੰਦੇ ਨੇ ਇਹਦੇ 'ਚ ਸ਼ੱਕ ਕੋਈ ਨਹੀਂ ਸਿੱਖ ਬ੍ਰਹਮ ਗਿਆਨੀ ਹੁੰਦਾ ਹੈ ਜਿਹੜੇ ਮਰ ਮਿਟਣ ਲਈ ਕੌਮ ਲਈ ਖਤਮ ਹੋਣ ਵਾਸਤੇ ਗੁਰਬਾਣੀ ਲਈ ਸ਼ਹੀਦ ਵੀ ਹੋ ਜਾਂਦੇ ਰਹੇ ਆ ਗੁਰਦੁਆਰਿਆਂ ਦੇ ਸੁਧਾਰ ਲਈ ਮਰਦੇ ਰਹੇ ਆ ਟ੍ਰੇਨਾਂ ਥੱਲੇ ਆਉਂਦੇ ਰਹੇ ਆ ਦੇਗਾਂ 'ਚ ਕੱਢਦੇ ਰਹੇ ਆ ਉਹ ਸਾਰੇ ਹੀ ਬ੍ਰਹਮ ਗਿਆਨੀ ਸੀ ਗਿਆਨ ਹੋ ਚੁੱਕਿਆ ਸੀ ਸੱਚ ਲਈ ਖਤਮ ਹੋ ਗਏ ਆਪਾਂ ਕੁਰਬਾਨ ਕਰ ਗਏ ਗੁਰੂ ਦੇ ਨਿਮਾਣੇ ਸਿੱਖ ਬਾਣੀ ਪੜ੍ਹਦਿਆਂ ਸਮਝ ਲੈ ਕੇ ਬ੍ਰਹਮ ਗਿਆਨੀ ਹੋ ਜਾਂਦੇ ਨੇ ਪਰ ਉਹਨਾਂ ਦਾ ਕੋਈ ਵੱਖਰਾ ਭੇਖ ਨਹੀਂ ਕੋਈ ਵੱਖਰਾ ਪਹਿਰਾਵਾ ਨਹੀਂ ਕੋਈ ਇਹ ਡਿਗਰੀ ਨਹੀਂ ਜਿਹੜੀ ਕੋਈ ਦੇ ਸਕਦਾ ਹੈ ਇਹ ਤੇ ਅਵਸਥਾ ਹੈ ਬਸ ਜਿਹਨੇ ਨੇ ਮਿਹਨਤ ਕੀਤੀ ਮੰਗਦਾ ਰਿਹਾ ਅਰਦਾਸਾਂ ਕਰਦਾ ਰਿਹਾ ਜੋਦੜੀਆਂ ਕਰਦਾ ਰਿਹਾ ਸਮਝਦਾ ਸਮਝਦਾ ਗੁਰੂ ਸਾਹਿਬ ਨੇ ਬ੍ਰਹਮ ਬਾਰੇ ਐਸਾ ਸਮਝਾਤਾ ਲੈ ਉਹਨੂੰ ਇਹ ਵੀ ਪਤਾ ਹੈ ਵੀ ਮਰਦਾ ਕੌਣ ਹੈ ਲੈ ਭੁਲੇਖਾ ਹੀ ਪੈ ਗਿਆ ਮਿੱਟੀ ਤੇ ਆ ਪਈ ਹੈ ਹਵਾ ਹਵਾ ਚ ਮਿਲ ਗਈ, ਅੱਗ ਅੱਗ ਚ ਮਿਲ ਗਈ, ਪੰਜ ਤੱਤ ਨੇ ਪੰਜੇ ਤੱਤ ਇੱਕ ਦੂਜੇ ਚ ਮਿਲ ਗਏ, ਜੀਵਾਤਮਾ ਉਹਦੇ ਚ ਮਿਲ ਗਈ, ਉਹ ਸਦਾ ਹੀ ਚੇਤਨ ਸਾਰੇ ਪਾਸੇ ਹੈ, ਉਹ ਜਿਹੜਾ ਚੇਤਨ ਸੀ ਉਹਦੇ ਚੋਂ ਨਿਕਲ ਗਿਆ, ਉਹਦੇ ਚ ਮਿਲ ਗਿਆ, ਇੱਕਮਿਕ ਹੋ ਗਿਆ। ਮਰਿਆ ਕੌਣ ਹੈ? ਭੁਲੇਖਾ ਹੀ ਹੈ ਨਾ ਮਨ ਦਾ। ਇਸੇ ਕਰਕੇ ਗੁਰੂ ਸਾਹਿਬ ਕਹਿੰਦੇ ਕਿਸੇ ਵਿਵੇਕੀ ਨੂੰ, ਵਿਚਾਰਵਾਨ ਨੂੰ, ਸਿਆਣੇ ਨੂੰ, ਜੁੜੀ ਹੋਈ ਆਤਮਾ ਨੂੰ ਪੁੱਛ ਕੇ ਵੇਖ ਲੈ, ਜਿਹਨੇ ਜਾਣ ਲਿਆ। ਅਗਲੀਆਂ ਪੰਕਤੀਆਂ ਸਮਝੋ। ਕੌਣ ਮੂਆ ਰੇ ਕੌਣ ਮੂਆ, ਬ੍ਰਹਮ ਗਿਆਨੀ ਮਿਲ ਕਰੋ ਵਿਚਾਰਾ, ਇਹ ਤੋ ਚਲਤ ਪਿਆ। ਇਹ ਤੇ ਸਿਸਟਮ ਹੈ, ਚਲਤ ਪਿਆ, ਇਹ ਤੋ ਚਲਤ ਪਿਆ। ਕਿਸੇ ਵਿਚਾਰਵਾਨ ਨੂੰ, ਸਮਝਦਾਰ ਨੂੰ, ਬ੍ਰਹਮ ਗਿਆਨੀ ਨੂੰ। ਬ੍ਰਹਮ ਗਿਆਨੀ ਦਾ ਮਤਲਬ ਕਿਤੇ ਤਾਂ ਮੈਂ ਥੋੜਾ ਜਿਹਾ ਕਲੀਅਰ ਕੀਤਾ ਵੀ ਅਸੀਂ ਇਹ ਨਾ ਸਮਝ ਲਈਏ ਵੀ ਹੁਣ ਆਪਾਂ ਗੁਰਬਾਣੀ ਨੂੰ ਪੜ੍ਹਦੇ ਪੜ੍ਹਦੇ ਆਪਾਂ ਜਦੋਂ ਇੱਥੇ ਬ੍ਰਹਮ ਗਿਆਨੀ ਨੂੰ ਪੁੱਛ ਲਓ ਵੀ ਆਪਾਂ ਕਿਤੇ ਲੱਭਣ ਤੁਰ ਪਈਏ ਹੁਣ ਵੀ ਅੱਛਾ ਪੋਥੀ ਨੂੰ ਛੱਡੋ ਹੁਣ ਬ੍ਰਹਮ ਗਿਆਨੀ ਨੂੰ ਪੁੱਛ ਕੇ ਆਓ, ਕਿਤੇ ਐਂ ਨਾ ਸਮਝ ਲਿਓ। ਤਾਂ ਕਹਿੰਦਾ ਮੈਂ ਵੀ ਗੁਰਮੁਖਾਂ ਦੇ ਵਿਚਾਰ ਸੁਣ ਲੈ, ਸਮਝ ਲੈ, ਤੇ ਮਾਫ ਕਰਨਾ ਜਿਹੜੇ 35 ਬੈਠੇ ਨੇ ਸਾਰੇ ਹੀ ਬ੍ਰਹਮ ਗਿਆਨੀ ਨੇ। ਆਖੋ ਸਤਨਾਮ, ਪੁੱਛਣ ਕਿਹਨੂੰ ਜਾਣਾ ਹੈ? ਗੁਰਬਾਣੀ ਨੂੰ ਪੁੱਛੋ। ਇਹ ਸ਼ਬਦ ਵਿੱਚ ਕਿਹਾ ਬ੍ਰਹਮ ਗਿਆਨੀਆਂ ਨੂੰ ਪੁੱਛੋ, ਤੇ ਆ ਬ੍ਰਹਮ ਗਿਆਨੀ ਨੇ ਸਾਰੇ ਜਿਨ੍ਹਾਂ ਦੀ ਬਾਣੀ ਹੈ, ਇਹਨਾਂ ਨੂੰ ਇਹਨਾਂ ਨੇ ਦੱਸ ਦੇਣਾ ਸਾਨੂੰ। ਇਹਦਾ ਮਤਲਬ ਸਾਨੂੰ ਪੋਥੀ ਤੋਂ ਦੂਰ ਜਾਣ ਦੀ ਲੋੜ ਨਹੀਂ। ਆਖੋ ਸਤਨਾਮ। ਹਾਂਜੀ ਹਾਂਜੀ, ਗੁਰਬਾਣੀ ਤੋਂ ਦੂਰ ਜਾਣ ਦੀ ਲੋੜ ਨਹੀਂ, ਗੁਰਬਾਣੀ ਨੇ ਸਮਝਾ ਦੇਣਾ ਹੈ, ਗੁਰਬਾਣੀ ਨੇ ਸਾਨੂੰ ਸਮਝ ਦੇ ਦੇਣੀ ਹੈ, ਪਤਾ ਲੱਗ ਜਾਣਾ ਹੈ ਹੌਲੀ ਹੌਲੀ ਹੌਲੀ ਹੌਲੀ, ਜਿਵੇਂ ਜਿਵੇਂ ਸੁਰਤ ਜਾਗੇਗੀ ਸਮਝ ਆ ਜਾਏਗੀ। ਗੁਰੂ ਸਾਹਿਬ ਸੱਚੇ ਪਾਤਸ਼ਾਹ ਇਹ ਕਿਰਪਾ ਕਰਦੇ ਨੇ, ਇਹ ਭੁਲੇਖੇ ਇਹ ਭਰਮ ਕੱਢਦੇ ਨੇ ਭਾਈ। ਅਕਲ ਆ ਜਾਂਦੀ ਹੈ, ਸਾਹਮਣੇ ਪਈ ਹੈ ਮਿੱਟੀ। ਸਾਰੇ ਤੱਤ ਪੰਜ ਨੇ, ਪੰਜਾਂ ਤੱਤਾਂ ਤੋਂ ਸਰੀਰ ਬਣਿਆ ਹੈ, ਪੰਜੇ ਤੱਤ ਪੰਜਾਂ ਚ ਮਿਲ ਗਏ ਵਾਪਸ, ਮਿੱਟੀ ਮਿੱਟੀ ਚ ਮਿਲ ਗਈ, ਅੱਗ ਅੱਗ ਚ ਮਿਲ ਗਈ, ਹਵਾ ਹਵਾ ਚ ਮਿਲ ਗਈ। ਮਰਿਆ ਕੌਣ ਹੈ? ਉਹ ਜੀਵ ਆਤਮਾ, ਉਹ ਚੇਤਨ ਹੈ, ਉਹ ਮਰਦਾ ਹੀ ਨਹੀਂ। ਜਿੱਦਣ ਉਹ ਮਰ ਗਿਆ ਉਦਣ ਤੇ ਖਤਮ ਹੀ ਹੋ ਜਾਏਗਾ ਨਾ ਸਾਰਾ ਕੁਛ, ਪਰ ਉਹਨੇ ਕਦੇ ਮਰਨਾ ਹੀ ਨਹੀਂ, ਉਹ ਤੇ ਅਟਲ ਹੈ ਨਾ ਸਦਾ ਹੀ। ਅਸੀਂ ਇਸ ਰੱਬੀ ਕਾਨੂੰਨ ਨੂੰ, ਇਸ ਰੱਬੀ ਨਿਯਮ ਨੂੰ ਸਮਝਣਾ ਹੈ ਤਾਂ ਜੋ ਅੰਦਰ ਵਾਲਾ ਐਕਸੀਡੈਂਟ ਸਾਡੇ ਹੋਣੇ ਬੰਦ ਹੋ ਜਾਣ। ਬਾਹਰ ਤੇ ਐਕਸੀਡੈਂਟ ਕਦੇ ਨਹੀਂ ਹੁੰਦਾ, ਬਾਹਰ ਜਿਵੇਂ ਹੁਣ ਐਕਸੀਡੈਂਟ ਕਦੀ ਕਦੀ, ਚਲੋ ਕਿਸੇ ਦਾ ਐਕਸੀਡੈਂਟ ਕਰਮਾਂ ਚ ਅਗਲਾ ਕਹਿੰਦਾ ਲਿਖਿਆ ਹੋ ਗਿਆ, ਅੰਦਰਲੇ ਐਕਸੀਡੈਂਟ ਦਿਨ ਚ ਪਤਾ ਨਹੀਂ ਕਿੰਨੇ ਕੁ ਹੁੰਦੇ ਨੇ। ਅੰਦਰਲੇ ਐਕਸੀਡੈਂਟ ਕਿਵੇਂ, ਆਹ ਠੀਕ ਨਹੀਂ, ਆਹ ਠੀਕ ਨਹੀਂ, ਆਹ ਗਲਤ ਹੈ, ਰੱਬ ਨੇ ਐਂ ਕਿਉਂ ਕਰਤਾ, ਰੱਬ ਨੇ ਆਹ ਕਿਉਂ ਕਰਤਾ, ਇਹ ਅੰਦਰਲੇ ਐਕਸੀਡੈਂਟ ਨੇ। ਪਰ ਗੁਰਬਾਣੀ ਨੇ ਕਲੀਅਰ ਕਰ ਦੇਣੇ ਨੇ ਵੀ ਸਿੱਧਾ ਤੁਰਿਆ ਚੱਲ, ਕੁਛ ਮਾੜਾ ਨਹੀਂ। ਆਖੋ ਸਤਨਾਮ। ਇਹ ਸਿਸਟਮ ਚ ਆਉਂਦਾ ਸਾਰਾ ਕੁਝ, ਰੱਬ ਦੇ ਕਾਨੂੰਨ ਚ ਆਉਂਦਾ ਹੈ, ਨਿਯਮ ਸਮਝਾ ਦਿੰਦੀ ਹੈ ਗੁਰਬਾਣੀ ਵੀ ਰੱਬੀ ਨਿਯਮ ਨੇ, ਉਹਦੇ ਵਿੱਚ ਹੈ ਸਾਰਾ ਕੁਝ। ਤੇਰੇ ਸਾਹਮਣੇ ਬੰਦਾ ਸਿੱਧਾ ਕਲੀਅਰ ਕਹਿਣਾ ਪਏਗਾ, ਤੇਰੇ ਸਾਹਮਣੇ ਬੰਦਾ ਯਾਰੀ ਲਾਈ ਬੈਠਾ ਹੈ, ਤੇਰੇ ਸਾਹਮਣੇ ਹੈ ਵੀ ਯਾਰੀ ਲਾ ਕੇ ਬਹਿ ਗਿਆ, ਤੇ ਤੇਰੇ ਸਾਹਮਣੇ ਹੈ ਰਾਤ ਨੂੰ ਇਹਨੂੰ ਨੀਂਦਰ ਨਹੀਂ ਆਉਂਦੀ, ਸਟ੍ਰੈਸ ਵਿੱਚ ਰਹਿੰਦਾ ਹੈ ਵੀ ਕਿਤੇ ਦੁਨੀਆ ਨੂੰ ਪਤਾ ਨਾ ਲੱਗ ਜਾਏ। ਲੈ ਤੇਰੇ ਸਾਹਮਣੇ ਹੀ ਹੈ, ਕਰਮ ਵੀ ਹੋ ਰਿਹਾ ਹੈ ਤੇ ਫਲ ਵੀ ਮਿਲ ਰਿਹਾ। ਆਖੋ ਸਤਨਾਮ। ਐਕਸੀਡੈਂਟ ਆਪ ਹੀ ਕਰਾਈ ਬੈਠਾ, ਅੰਦਰੋਂ ਟੁੱਟਿਆ ਪਿਆ, ਅੰਦਰ ਟੁੱਟਿਆ ਪਿਆ ਸਾਰਾ ਕੁਝ ਹੀ। ਇਹ ਕਾਨੂੰਨ ਹੈ, ਇਹਦੇ ਤੋਂ ਉਲਟ ਜੇ ਹੁਣ ਕੋਈ ਬੰਦਾ ਕਵੇ ਵੀ ਇਹਦੇ ਤੋਂ ਉਲਟ ਕਰ ਲਈਏ, ਉਲਟ ਨਹੀਂ ਚੱਲਣਾ, ਮਾਫ ਕਰਨਾ ਜੀ, ਭਾਵੇਂ ਤੂੰ ਖੰਡ ਪਾਠ ਇੱਕ ਛੱਡ, ਭਾਵੇਂ ਕੋਤਰੀ ਕਰਾ ਦੇ, ਰੱਬੀ ਨਿਯਮ ਨਹੀਂ ਬਦਲਣੇ, ਤੈਨੂੰ ਉਹਨਾਂ ਨਿਯਮਾਂ ਮੁਤਾਬਕ ਚੱਲਣਾ ਪੈਣਾ ਹੈ। ਰੱਬੀ ਕਾਨੂੰਨ ਨਹੀਂ ਬਦਲਦਾ, ਰੱਬੀ ਕਾਨੂੰਨ ਮੁਤਾਬਕ ਸਾਨੂੰ ਬਦਲਣਾ ਪੈਣਾ ਹੈ। ਅਸੀਂ ਸਹੀ ਚੱਲੀਏ ਤਾਂ ਜੋ ਸਾਨੂੰ ਔਖੇ ਨਾ ਹੋਣਾ ਪਵੇ। ਉਹਦਾ ਹੁਕਮ ਹੈ, ਅਟਲ ਹੈ, ਜਿਹੜੀ ਆਪਾਂ ਗੱਲ ਕਹਿੰਦੇ ਨਾ ਹੁਕਮ ਬਿਨਾ ਪੱਤਾ ਨਹੀਂ ਝੁਲਦਾ, ਹੁਕਮ ਦੀ ਖੇਡ ਹੈ, ਇਹਨੂੰ ਸਮਝਣਾ ਪੈਣਾ ਹੈ, ਗਹਿਰਾ ਨੁਕਤਾ ਹੈ, ਬੜਾ ਗਹਿਰਾਈ ਵਾਲੀ ਗੱਲ ਹੈ ਇਹ ਵੀ ਉਹਦਾ ਹੁਕਮ ਕੀ ਹੈ। ਹੁਕਮ ਹੈ ਰੱਬੀ ਨਿਯਮ, ਜੱਜ ਦਾ ਹੁਕਮ ਹੈ ਵੀ ਬੰਦੇ ਨੂੰ ਸਜ਼ਾ। ਇਹ ਗੱਲ ਸਮਝ ਆਏਗੀ ਚੰਗੀ ਤਰ੍ਹਾਂ ਸਮਝ ਲਿਓ, ਆ ਹੁਕਮ ਵਾਲੀ ਜਿਹੜੀ ਗੱਲ ਕਰਦੇ ਹਾਂ, ਜੱਜ ਨੇ ਫੈਸਲਾ ਸੁਣਾਉਣਾ ਹੈ ਬਰੀ, ਜੱਜ ਨੇ ਫੈਸਲਾ ਸੁਣਾਉਣਾ ਹੈ 10 ਸਾਲ ਦੀ ਕੈਦ ਜੱਜ ਨੇ ਫੈਸਲਾ ਸੁਣਾਣਾ ਹੈ ਸੁਣਾਣਾ ਜੱਜ ਨੇ ਫੈਸਲਾ ਹੈ ਇਹ ਹੈ ਰੱਬੀ ਹੁਕਮ ਐਗਜ਼ੈਂਪਲ ਦੇ ਰਿਹਾ ਇਹ ਹੈ ਹੁਕਮ ਫਾਈਲ ਤੇ ਤੇਰੇ ਕਰਮਾਂ ਦੀ ਹੈ ਆਖੋ ਸਤਨਾਮ ਵਾਹਿਗੁਰੂ ਜਿਹੜੀ ਅੱਗੇ ਫਾਈਲ ਗਈ ਹੈ ਉਹ ਤੇ ਤੇਰੇ ਕਰਮਾਂ ਦੀ ਹੈ ਨਾ ਜੱਜ ਸਾਹਮਣੇ ਜਿਹੜੀ ਪਈ ਹੈ ਕੇਸ ਤੇ ਤੇਰਾ ਹੈ ਐਦਾਂ ਸਾਹਮਣੇ ਖੋਲ ਕੇ ਪਿਆ ਉਹਦੇ ਰੱਬੀ ਕਾਨੂੰਨ ਹੈ ਭਾਵੇਂ ਸਟ੍ਰੈਸ ਚ ਰਹੋ ਭਾਵੇਂ ਸ਼ਾਂਤੀ ਚ ਰਹੋ ਭਾਵੇਂ ਜੇਲ੍ਹ ਚ ਰਹਿ ਭਾਵੇਂ ਬਾਹਰ ਰਹਿ ਪਰ ਜਿਹੜਾ ਉੱਤੇ ਰੱਬੀ ਕਾਨੂੰਨ ਹੁਕਮ ਚੱਲਦਾ ਹੈ ਇਹਦੇ ਤੋਂ ਆਪਾਂ ਬਾਹਰ ਨਹੀਂ ਹੋ ਸਕਦੇ ਜੇ ਕੋਈ ਬੰਦਾ ਕਵੇ ਅਸੀਂ ਨਹੀਂ ਜੀ ਇੰਡੀਆ ਦੇ ਕਾਨੂੰਨ ਨੂੰ ਮੰਨਦੇ ਆ ਜਿਹੜਾ ਇੱਥੇ ਕਾਨੂੰਨ ਚੱਲਦਾ ਆਪਾਂ ਭਾਰਤ 'ਚ ਰਹਿੰਦੇ ਹਾਂ ਭਾਰਤ ਦਾ ਇੱਕ ਸੰਵਿਧਾਨ ਹੈ ਕਾਨੂੰਨ ਹੈ ਤੂੰ ਕਹਿ ਮੈਂ ਨਹੀਂ ਮੰਨਦਾ ਐਦਾਂ ਕਹਿ ਵੀ ਮੈਂ ਨਹੀਂ ਮੰਨਦਾ ਨਾ ਮੰਨ ਜੇਲ੍ਹ 'ਚ ਚਲਿਆ ਗਿਆ ਨਹੀਂ ਮੰਨਦਾ ਜੇਲ੍ਹ 'ਚ ਜਾ ਜੇਲ੍ਹ 'ਚ ਚਲਿਆ ਗਿਆ ਜੇਲ੍ਹ ਕੀ ਕਾਨੂੰਨ ਤੋਂ ਬਾਹਰ ਹੈ ਜੇਲ੍ਹ ਵੀ ਤੇ ਕਾਨੂੰਨ ਦੇ ਵਿੱਚ ਹੀ ਆਏਗੀ ਬਾਹਰ ਨਿਕਲ ਹੀ ਨਹੀਂ ਸਕਦਾ ਭਾਵ ਕਿ ਜਿਹੜਾ ਭਾਰਤ 'ਚ ਜੰਮ ਪਿਆ ਉਹ ਭਾਰਤ ਦੇ ਕਾਨੂੰਨ ਤੋਂ ਬਾਹਰ ਨਿਕਲ ਹੀ ਨਹੀਂ ਸਕਦਾ ਐਦਾਂ ਕਹਿੰਦੇ ਚੰਗੀ ਤਰ੍ਹਾਂ ਗੱਲ ਸਮਝ ਆਏਗੀ ਜਿਹੜਾ ਜੰਮਿਆ ਇੰਡੀਆ 'ਚੋਂ ਇੰਡੀਆ ਦੇ ਕਾਨੂੰਨ ਤੋਂ ਬਾਹਰ ਨਹੀਂ ਨਿਕਲ ਸਕਦਾ ਚਾਹੇ ਉਹ ਆਪਣੇ ਘਰ ਰਵੇ ਚਾਹੇ ਉਹ ਕਾਲਜ ਵਿੱਚ ਪੜ੍ਹੇ ਭਾਵੇਂ ਉਹ ਜੇਲ੍ਹ 'ਚ ਰਵੇ ਸਾਰਾ ਕਾਨੂੰਨ ਦੇ ਅੰਡਰ ਹੀ ਆਉਂਦਾ ਹੈ ਐਦਾਂ ਸਮਝ ਲਓ ਮਰਜ਼ੀ ਹੈ ਤੇਰੀ ਕਰਮ ਜਿੱਦਾਂ ਦੇ ਕਰੇਗਾ ਭਾਵੇਂ ਸ਼ਾਂਤ ਹੋ ਜਾ ਭਾਵੇਂ ਔਖਾ ਹੁੰਦਾ ਰਹੇ ਭਾਵੇਂ ਘਰ ਵਾਲੀ ਨਾਲ ਪਿਆਰ ਕਰ ਸੰਬੰਧ ਬਣਾ ਘਰ ਵਾਲੀ ਨਾਲ ਪ੍ਰੇਮ ਕਰ ਲੈ ਭਾਵੇਂ ਚਾਰ ਥਾਵਾਂ ਤੇ ਧੱਕੇ ਖਾ ਓਨੀ ਜਾਨ ਔਖੀ ਹੋ ਜਾਏਗੀ ਹੁਕਮ ਤੋਂ ਬਾਹਰ ਨਹੀਂ ਆਖੋ ਸਤਨਾਮ ਸ੍ਰੀ ਵਾਹਿਗੁਰੂ ਬਸ ਆ ਹੁਕਮ ਇਹਨੂੰ ਕਹਿ ਸਕਦੇ ਹਾਂ ਵੀ ਉਹਦੇ ਹੁਕਮ ਬਿਨਾਂ ਪੱਤਾ ਨਹੀਂ ਹਿੱਲਦਾ ਠੀਕ ਹੈ ਹੁਣ ਜੇ ਕੋਈ ਬੰਦਾ ਲੜੇ ਮੈਨੂੰ ਜੇਲ੍ਹ 'ਚ ਭੇਜਤਾ ਮੈਂ ਜੇਲ੍ਹ 'ਚ ਕਿਉਂ ਗਿਆ ਜੱਜ ਨੇ ਤੇ ਭੇਜਣਾ ਹੀ ਹੈ ਉਹਦਾ ਹੁਕਮ ਚੱਲਣਾ ਹੀ ਹੈ ਉਹਨੇ ਕਹਿਣਾ ਤੇਰੀ ਫਾਈਲ ਹੀ ਮਾੜੀ ਹੈ ਤੂੰ ਜੇਲ੍ਹ 'ਚ ਜਾਏਗਾ ਹੋਰ ਕੀ ਬਣੇਗਾ ਤੇਰਾ ਤੇਰੀ ਕਰਮ ਇਦਾਂ ਦੇ ਨੇ ਤੇਰੀ ਸੋਚ ਇਦਾਂ ਦੀ ਪਰ ਜਿਹੜਾ ਰੱਬੀ ਨਿਯਮ ਸਮਝਦਾ ਹੈ ਨਾ ਜੀ ਸੁਣਿਓ ਇਹ ਹੈ ਰੱਬੀ ਕਾਨੂੰਨ ਇਸ ਕਾਨੂੰਨ ਦੀ ਜੇ ਜਾਣਕਾਰੀ ਨਹੀਂ ਹੁਣ ਮੰਨ ਲਓ ਆਪਾਂ ਇੰਡੀਆ ਵਾਲੇ ਜੇ ਚਲੇ ਗਏ ਮੰਨ ਲਓ ਬਾਹਰ ਚਲੇ ਗਏ ਬਾਹਰ ਆਪਾਂ ਜਿਵੇਂ ਹੁਣ ਇੱਥੇ ਲੋਕੀ ਕੂੜਾ ਸਿੱਟ ਦਿੰਦੇ ਨੇ ਆਪਾਂ ਸਿੱਟਤਾ ਤੇ ਅਗਲਾ ਕਹਿੰਦਾ ਤੁਸੀਂ ਇੱਥੇ ਕੈਮਰੇ 'ਚ ਆ ਗਿਆ ਤੂੰ ਕੂੜਾ ਸਿੱਟਿਆ ਤੈਨੂੰ ਹੁਣ ਫਾਈਨ ਭਰਨਾ ਪਏਗਾ ਪੈਸੇ ਭਰਨੇ ਪੈਣਗੇ ਆਪਾਂ ਹੱਥ ਜੋੜ ਕੇ ਕਹਾਂਗੇ ਠੀਕ ਹੈ ਜੀ ਅਸੀਂ ਨਵੇਂ ਨਵੇਂ ਆਏ ਹਾਂ ਸਾਨੂੰ ਇੱਥੋਂ ਦੇ ਕਾਨੂੰਨ ਦਾ ਬੋਲੋ ਕਾਨੂੰਨ ਦਾ ਆ ਚਿੜੀਆਂ ਨੂੰ ਕਾਨੂੰਨ ਦਾ ਪਤਾ ਹੈ ਡੰਗਰਾਂ ਪਸ਼ੂਆਂ ਨੂੰ ਵੀ ਪਤਾ ਹੈ ਕਾਨੂੰਨ ਦਾ ਵੀ ਰੱਬੀ ਕਾਨੂੰਨ ਕੀ ਹੈ ਇਹ ਐਵੇਂ ਹੀ ਨਹੀਂ ਸਾਰੀ ਪਰ ਭੈ ਵਿੱਚ ਪਵਨ ਵਹਿ ਸਦ ਵਾਉ ਭੈ ਵਿੱਚ ਚੱਲੈ ਹੈ ਇਹ ਜਿਹੜਾ ਭੈ ਹੈ ਇਹ ਕਾਨੂੰਨ 'ਚ ਚੱਲਣ ਦਾ ਭਾਵ ਹੈ ਇਹ ਸਾਰੇ ਹੁਕਮ 'ਚ ਚੱਲਦੇ ਨੇ ਪੰਛੀ ਜਿਹੜੇ ਨੇ ਬਹੁਤੇ ਕੋਈ ਹੋ ਸਕਦਾ ਹੈ ਇਹ ਸਾਰੇ ਏਕਾ ਨਾਰੀ ਜਤੀ ਹੋਏ ਦੇ ਸਿਧਾਂਤ 'ਚ ਚੱਲਦੇ ਨੇ ਪੰਛੀ ਪਸ਼ੂਆਂ ਦੀ ਗੱਲ ਨਹੀਂ ਕਰਦਾ ਪੰਛੀ ਤੁਸੀਂ ਵੇਖਿਓ ਸਾਡੇ ਵੀ ਇੱਥੇ ਕਈ ਕਬੂਤਰ ਰੱਖੇ ਹੋਏ ਨੇ ਜੋੜਾ ਜੋੜਾ ਹੁੰਦਾ ਹੈ ਇੱਕ ਮਰ ਗਿਆ ਇੱਕ ਇਕੱਲਾ ਹੀ ਮਰ ਜਾਂਦਾ ਬਾਅਦ 'ਚ ਫਿਰ ਇਕੱਲਾ ਹੀ ਉਹ ਦੁਬਾਰਾ ਜੋੜਾ ਨਹੀਂ ਬਣਦਾ ਆਖੋ ਸਤਨਾਮ ਏਕਾ ਨਾਰੀ ਜਤੀ ਹੋਏ ਰੱਬੀ ਕਾਨੂੰਨ ਕਈਆਂ ਤੇ ਇਹਨਾਂ ਨੂੰ ਸਮਝ ਹੈ ਸਾਨੂੰ ਸਮਝ ਨਹੀਂ ਸਾਨੂੰ ਨਹੀਂ ਪਤਾ ਵੀ ਕਾਨੂੰਨ ਹੈ ਕੀ ਸਿਸਟਮ ਹੈ ਕੀ ਰੱਬ ਦਾ ਨਿਯਮ ਕੀ ਨੇ ਜਿਹੜਾ ਰੱਬੀ ਨਿਯਮ ਨੇ ਅਸੀਂ ਉਹਨਾਂ ਦੇ ਵਿੱਚ ਵਿੱਚ ਰਹਿਣਾ ਹੈ ਇਹਨੂੰ ਕਹਿੰਦੇ ਨੇ ਕਿ ਬੰਦਾ ਧਰਮ ਖੰਡ ਵਿੱਚ ਆ ਗਿਆ ਧਰਮ ਖੰਡ 'ਚ ਤੇ ਆਏ ਹੋਏ ਆ ਗਿਆਨ ਖੰਡ ਲੈ ਫਿਰ ਸਮਝ ਆ ਜਾਂਦੀ ਵੀ ਧਰਮ ਖੰਡ ਹੈ ਕੀ ਭਾਵ ਕਿ ਕਾਨੂੰਨ 'ਚ ਤੇ ਜੰਮਿਆ ਹੀ ਹੈ ਇਹਦੇ ਬਾਰੇ ਜਾਣਕਾਰੀ ਲੈ ਲੈ ਰਹੇਗਾ ਇਹਦੇ ਤੋਂ ਬਾਹਰ ਤੂੰ ਜਾ ਨਹੀਂ ਸਕਦਾ ਇਹ ਸਮਝ ਲੈ ਚੰਗਾ ਹੈ ਕਿ ਤੂੰ ਸਮਝ ਕੇ ਸੋਹਣੀ ਜ਼ਿੰਦਗੀ ਜਿਉਂ ਸਮਝ ਕੇ ਜ਼ਿੰਦਗੀ ਸੋਹਣੀ ਜਿਉਂ ਛੱਡ ਤੇ ਤੂੰ ਸਕਦਾ ਹੀ ਨਹੀਂ ਰਹਿਣਾ ਤੈਨੂੰ ਇਹਦੇ ਵਿੱਚ ਪੈਣਾ ਹੁਕਮ ਦੇ ਕਾਨੂੰਨ ਦੇ ਵਿੱਚ ਰਹਿਣਾ ਪੈਣਾ ਇਹਦੀ ਜਾਣਕਾਰੀ ਲੈ ਲਈਏ ਨਾ ਫਿਰ ਆਪਾਂ ਵੀ ਜਦੋਂ ਰਹਿਣਾ ਤੇ ਸਾਨੂੰ ਇਸ ਸੰਸਾਰ 'ਚ ਹੀ ਪੈਣਾ ਹੈ ਇਸ ਸੰਸਾਰ ਦੀ ਪੂਰੀ ਜਾਣਕਾਰੀ ਲੈ ਲਈਏ ਤਾਂ ਜੋ ਸਾਨੂੰ ਠੋਕਰਾਂ ਨਾ ਵੱਜਣ ਐਕਸੀਡੈਂਟ ਨਾ ਹੋਣ ਸਾਡੇ ਅਕਲ ਲੈ ਕੇ ਜਿੰਨੇ ਸਾਲ ਜਿਉਣਾ ਹੈ ਆਪਾਂ ਜਾਣਕਾਰੀ ਲੈ ਲਈਏ ਹੁਣ ਇੱਥੇ ਰਹਿਣਾ ਵੀ ਕੁਦਰਤ ਦੇ ਨਿਯਮਾਂ ਨੂੰ ਜਾਣਨਾ ਤੇ ਗੁਰਬਾਣੀ ਪ੍ਰਕਿਰਤੀ ਕੀ ਹੈ ਇਹਦੇ ਬਾਰੇ ਸਾਨੂੰ ਸੱਚੇ ਪਾਤਸ਼ਾਹ ਸਮਝਾਉਂਦੇ ਨੇ ਉਹਦੇ 'ਚ ਹੀ ਮੌਤ ਆ ਜਾਂਦੀ ਮਰਨਾ ਇਹਦੇ ਵਿੱਚ ਇਹ ਗੱਲਾਂ ਕਹਿਣੀਆਂ ਸੁਣਨੀਆਂ ਸੁਣਾਉਣੀਆਂ ਸੌਖੀਆਂ ਨੇ, ਇਹਨਾਂ ਨੂੰ ਲਾਗੂ ਕਰਨਾ ਬਹੁਤ ਔਖਾ ਹੈ। ਮਨ ਪੂਰੀ ਤਰ੍ਹਾਂ ਸਿੱਖ ਜਾਊਗਾ ਪਰ ਇਹਦੇ ਤੇ ਮੰਨਣਾ ਵੀ ਹਾਂ ਜੀ ਸੱਤ ਵਚਨ ਜਾਂ ਪੜ੍ਹ ਕੇ ਪੂਰਾ ਮੰਨ ਜਾਂਗੇ ਇਹ ਬੜਾ ਔਖਾ ਹੈ। ਇਹ ਕਹਿ ਕੇ ਛੁੱਟਣਾ ਨਹੀਂ ਆਪਾਂ ਵੀ ਲਓ ਜੀ ਔਖਾ ਹੈ ਆਪਾਂ ਛੱਡੋ, ਇਹ ਨਾ ਕਰਿਓ। ਬਸ ਮਹਾਰਾਜ ਸੱਚੇ ਪਾਤਸ਼ਾਹ ਤੁਸੀਂ ਇਸੇ ਲਈ ਹੋ, ਸਮਝਾ ਦਿਓ ਆਖੋ ਸਤਨਾਮ ਵੀ ਮੱਥਾ ਕਿਉਂ ਟੇਕਿਆ ਹੈ। ਆ ਜਿਹੜਾ ਸਿਰ ਝੁਕਾਇਆ ਹੈ ਆਪਾਂ ਹੁਣ ਆ ਕੇ ਮੱਥਾ ਟੇਕਿਆ ਹੈ ਵੀ ਖਾਲੀ ਹੈ ਦਿਮਾਗ ਸਾਡਾ ਭਰੋ, ਇਹਨੂੰ ਅਕਲ ਦਿਓ ਸਾਨੂੰ ਕੋਈ ਪਤਾ ਲੱਗੇ, ਜਾਣ ਲੱਗਿਆਂ ਫਿਰ ਟੇਕਾਂਗੇ। ਵੀ ਮਹਾਰਾਜ ਤੁਹਾਡੇ ਅੱਗੇ ਸਰੈਂਡਰ ਕਰਤਾ ਸੀ ਤੇ ਕੰਪਲੀਟ ਸਰੈਂਡਰ ਆਤਮ ਸਮਰਪਣ, ਆਪਣੇ ਆਪ ਨੂੰ ਤੁਹਾਨੂੰ ਮੱਥਾ ਹੀ ਟੇਕਤਾ ਸੀ, ਭੇਟ ਕਰਤਾ, ਆ ਖਾਲੀ ਦਿਮਾਗ ਹੈ ਇਹਨੂੰ ਭਰੋ ਅਕਲ ਦਿਓ ਤੁਸੀਂ। ਜਿਹੜਾ ਬੰਦਾ ਇਦਾਂ ਆ ਕੇ ਸਤਿਗੁਰਾਂ ਤੋਂ ਸਮਝਣ ਲੱਗਦਾ ਹੈ ਫਿਰ ਹਰ ਹਰ ਕਿਰਪਾਲ ਕਿਰਪਾ ਪ੍ਰਭ ਧਾਰੀ ਗੁਰ ਗਿਆਨ ਦਿਓ ਮਨ ਸਮਝਾ, ਉਹਨਾਂ ਦਾ ਮਨ ਸਮਝ ਜਾਂਦਾ, ਉਹਨਾਂ ਨੂੰ ਪਤਾ ਲੱਗ ਜਾਂਦਾ ਹੈ ਵੀ ਇਹ ਮਹਾਰਾਜ ਸਮਝਾਓ ਸਾਨੂੰ। ਮਾਫੀ ਮੰਗ ਕੇ ਬੇਨਤੀ ਕਰਦਾ ਇਹ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਬਿਨਾਂ ਨਹੀਂ ਸਮਝਾਉਣਾ ਕਿਸੇ। ਜਦੋਂ ਬਾਣੀ ਨੂੰ ਵੇਖੋ, ਜਦੋਂ ਆਪਾਂ ਮਰਨ ਦੀ ਗੱਲ ਸਮਝ ਰਹੇ ਹਾਂ, ਇੱਥੇ ਆ ਜਿਹੜੇ ਆ ਲਿਖਾਰੀ ਕੋਈ ਇਹ ਗੱਲਾਂ ਹੀ ਅੰਗਾਂ ਦੀਆਂ ਕਰੀ ਜਾਂਦੇ ਨੇ, ਜਿਹੜੇ ਸੜ ਸੁੜ ਜਾਣੇ ਨੇ ਕਿਹੜੀ ਗੱਲ, ਵਾਲ ਨੇ ਵਾਲਾਂ ਦੀਆਂ ਗੱਲਾਂ ਲੈ ਵੀ ਸੜ ਕੇ, ਉਹ ਹਾੜ ਚੱਲੇ ਜੈਸੇ ਲੱਕੜੀ ਕਾ ਤੂਲਾ, ਕੇਸ ਚੱਲੇ ਜੈਸੇ ਘਾਸ ਕਾ ਤੂਲਾ, ਆਦੇ ਪਰਾਲੀ ਜਿਵੇਂ ਸੜਦੀ ਹੈ ਪਰਾਲੀ ਨਾਲੋਂ ਵੀ ਛੇਤੀ ਸੜਨਗੇ। ਜਿੱਦਣ ਬੰਦਾ ਮਰਦਾ ਹੈ ਉਹਦੇ ਕੇਸ ਬੜੀ ਛੇਤੀ, ਇਹ ਤੇ ਪਰਾਲੀ ਤੋਂ ਵੀ ਛੇਤੀ ਸੜ ਜਾਂਦੇ ਨੇ। ਕਿਹੜੀਆਂ ਗੱਲਾਂ ਕਰਦਾ ਹੈ, ਬੜਾ ਅਵਾਰਡ ਦਿਓ ਜੀ, ਬੜਾ ਇਹ ਲਿਖਾਰੀ, ਬੜੇ ਗੀਤ ਬੜੇ ਸੋਹਣੇ ਲਿਖ, ਕੀ ਲਿਖਿਆ ਆਹ ਬਚਨ ਵੇਖ ਤੂੰ, ਗੱਲ ਗੱਲ ਕਿੱਥੇ ਇੱਡੀ ਵੱਡੀ, ਆਹ ਨਿੱਕੀਆਂ ਨਿੱਕੀਆਂ ਗੱਲਾਂ ਅੱਖਾਂ ਦੀਆਂ ਗੱਲਾਂ ਲੈ ਉਹ ਸੜੀਆਂ ਪਈਆਂ ਕੀ ਹੈ। ਆ ਆ ਵਾਲਾਂ ਦੀਆਂ ਗੱਲਾਂ ਕਰਦੇ ਸੀ, ਸਰੀਰ ਦੀਆਂ ਗੱਲਾਂ ਗੱਲਾਂ ਹੀ ਕੁਛ ਨਹੀਂ। ਠੀਕ ਹੈ ਦੁਨੀਆ 'ਚ ਰਹਿੰਦੇ ਹਾਂ, ਦਸਤਾਰ ਬੰਨਣੀ ਹੈ, ਕੱਪੜੇ ਲੀੜੇ ਪਾਉਣੇ ਨੇ, ਘਰ 'ਚ ਰਹਿਣਾ ਤੇ ਨੋਰਮਲ ਗੱਲਾਂ, ਪਰ ਇਹਦੇ 'ਤੇ ਹੀ ਤੁਸੀਂ ਫੋਕਸ ਕਰਦੇ ਹੋ ਮਨੁੱਖੀ ਦਿਮਾਗ ਨੂੰ, ਤੁਸੀਂ ਇਹਦੇ 'ਤੇ ਹੀ ਲਾਤਾ ਵੀ ਅੱਖਾਂ ਵਾਲ ਬੜੇ ਸੋਹਣੇ, ਇਹਨਾਂ ਗੱਲਾਂ ਦੀ ਲਾਤਾ ਤੁਸੀਂ ਮਨੁੱਖੀ ਦਿਮਾਗ। ਗੱਲ ਕਿਤੇ ਛੋਟੀ ਸੀ, ਇਹ ਸਮਝਣਾ ਸੀ ਵਿਵੇਕ ਬੁੱਧੀ, ਤੂੰ ਸਮਝ ਜੋ ਸਮਝਣ ਵਾਲੀ ਗੱਲ ਹੈ, ਬੰਦਾ ਹੈ ਤੇ ਡੂੰਘੀ ਗੱਲ ਨੂੰ ਸਮਝ। ਹੁਣ ਮੈਂ ਤੁਹਾਨੂੰ ਬੇਨਤੀ ਕਰਦਾ ਜਦੋਂ ਵਿਸ਼ਾ ਇਦਾਂ ਦਾ ਸਮਝਾਂਗੇ ਆਪਾਂ ਫਿਰ ਸਾਨੂੰ ਆ ਫੋਕੇ ਜੇ ਚੰਗੇ ਨਹੀਂ ਲੱਗਣੇ। ਆਖੋ ਸਤਨਾਮ ਹੁਣ ਤੁਹਾਡੇ ਸਮਝ ਚ ਬਹੁ ਗੱਲ, ਆਪਾਂ ਇਹ ਸਮਝ ਰਹੇ ਹਾਂ ਭਾਈ ਫਿਰ ਸਾਨੂੰ ਨਾ ਨਿੱਕੀਆਂ ਮੋਟੀਆਂ ਜਿਹੜੀਆਂ ਗੱਲਾਂ ਜੀਆਂ ਕਰਦੇ ਨੇ ਤੇ ਐਂ ਲੱਗਣਗੇ ਵੀ ਕੀ ਹੈ ਛੱਡ ਜਾ ਇਹ ਕੀ ਸੁਣਦੇ ਆ, ਗੱਲ ਆ ਸਮਝੋ ਤੇ ਇਹ ਸਮਝਾਣੀ ਗੁਰੂ ਸਾਹਿਬ ਨੇ, ਗੁਰਬਾਣੀ ਵੀ ਨਾ ਨਹੀਂ ਸਮਝਾਣੀ ਕਿਸੇ ਨੇ। ਫਿਰ ਇੱਦਾਂ ਬਹਿ ਕੇ ਪੋਥੀ ਖੋਲ ਕੇ ਫਿਰ ਲੱਭਾਂਗੇ ਖਜ਼ਾਨਾ, ਮਿਲਣ ਲੱਗ ਜਾਂਦਾ ਨਾ ਜਦੋਂ ਇੱਕ ਦਾ ਹੀਰਾ ਇੱਕ ਦੋ ਦੋ ਚਾਰ ਮਿਲ ਗਏ ਜਦੋਂ ਪਰ ਫਿਰ ਸ਼ੌਂਕ ਬਣ ਜਾਂਦਾ ਹੈ। ਦੇਖੇ ਬਿਨ ਉਪਜੈ ਨਹੀਂ ਆਸਾ, ਮਤ ਵਿੱਚ ਰਤਨ ਜਵਾਹਰ ਮਾਨਕ ਜੇ ਇੱਕ ਗੁਰ ਕੀ ਸਿੱਖ ਸੁਣੀ। ਜਵਾਹਰ ਮਿਲਣਗੇ ਨਾ ਜਦੋਂ ਅੰਦਰੋਂ ਆਏਗਾ ਗਿਆਨ ਫੁੱਟੇਗਾ ਫਿਰ ਆਪਾਂ ਨੂੰ ਚਾਅ ਵੀ ਆਹ ਮਿਲ ਗਿਆ ਇਹਦਾ ਮਤਲਬ ਹੋਰ ਖਜ਼ਾਨਾ ਡੂੰਘਾ ਹੈ, ਫਿਰ ਆਪਾਂ ਖਜ਼ਾਨੇ ਦੇ ਵੱਲ ਹੋ ਜਾਣਾ ਹੈ, ਧਿਆਨ ਜਾਏਗਾ ਫਿਰ ਸਾਡਾ ਵੀ ਆਪਾਂ ਕਮਲੇ ਹੋਰ ਹੀ ਲੱਭਦੇ ਫਿਰਦੇ ਹਾਂ। ਖਜ਼ਾਨਾ ਖੋਲ ਕੇ ਵੇਖੋ ਬਈ ਇਹਦੇ 'ਚ ਲਿਖਿਆ ਕੀ ਹੈ, ਇਹ ਖਜ਼ਾਨਾ ਹੈ ਗੁਰੂ ਗ੍ਰੰਥ ਸਾਹਿਬ ਜਿਹੜੇ ਗੁਰੂ ਗੋਬਿੰਦ ਸਿੰਘ ਦੇ ਕੇ ਗਏ ਆ। ਆਖੋ ਸਤਨਾਮ, ਹਾਂਜੀ ਗੁਰੂ ਗੋਬਿੰਦ ਸਿੰਘ ਜਿਹੜਾ ਖਜ਼ਾਨਾ ਦੇ ਕੇ ਗਏ ਆ ਭਾਈ, ਇਹ ਖਜ਼ਾਨੇ ਬਾਰੇ ਪਤਾ ਲੱਗੇਗਾ ਫਿਰ ਸਮਝ ਪਏਗੀ ਪਿਓ ਦਾਦੇ ਕਾ ਖੋਲ ਡਿੱਠਾ ਖਜ਼ਾਨਾ, ਤਾਂ ਮੇਰੇ ਮਨ ਭਇਆ ਨਿਧਾਨਾ। ਇਹ ਰਤਨਾਂ ਦਾ ਭਰਿਆ ਖਜ਼ਾਨਾ ਜਦੋਂ ਵੇਖਾਂਗੇ ਨਾ ਖੋਲ ਕੇ, ਪਿਓ ਦਾਦੇ ਦਾ ਖਜ਼ਾਨਾ ਖੋਲ ਵੇਖੇ ਵੇਖਿਆ ਜਦੋਂ ਫਿਰ ਪਤਾ ਲੱਗਾ ਰਤਨਾਂ ਦੇ ਨਾਲ ਭਰੇ ਪਿਓ ਦਾਦੇ ਦਾ ਖਜ਼ਾਨਾ ਖੋਲ ਵੇਖਿਆ ਰਤਨਾਂ ਦੇ ਨਾਲ ਭਰੇ ਪੜੋ ਖਜ਼ਾਨਾ ਖੋਲ ਵੇਖਿਆ ਪਿਓ ਦਾਦੇ ਦਾ ਖਜ਼ਾਨਾ ਖਜ਼ਾਨਾ ਖੋਲ ਵੇਖਿਆ ਖਜ਼ਾਨਾ ਖੋਲ ਵੇਖਿਆ ਰਤਨਾਂ ਦੇ ਨਾਲ ਭਰਿਆ ਪਿਓ ਦਾਦੇ ਦਾ ਖਜ਼ਾਨਾ ਖੋਲ ਵੇਖਿਆ ਰਤਨਾਂ ਦੇ ਨਾਲ ਭਰਿਆ ਬਾਣੀ ਇਹ ਖਜ਼ਾਨਾ ਜਦੋਂ ਇਹਦੇ ਨਾਲ ਜੁੜੇ ਫਿਰ ਅੰਦਰੋਂ ਪ੍ਰਗਟ ਹੁੰਦੇ ਨੇ ਗੁਣ ਅੰਦਰੋਂ ਉਹ ਸੱਚ ਦੀ ਆਵਾਜ਼ ਅੰਤਰ ਖੂਟਾ ਅੰਮ੍ਰਿਤ ਭਰਿਆ ਸ਼ਬਦ ਹੈ ਕਾਢ ਪੀਏ ਪਨਿਹਾਰੀ ਅੰਦਰ ਖੂਹ ਹੈ ਕਹਿੰਦੇ ਭਰਿਆ ਹੋਇਆ ਪਰ ਉਸ ਖੂਹ ਨਾਲ ਜਦੋਂ ਸੰਬੰਧ ਬਣ ਗਿਆ ਜੁੜ ਗਿਆ ਫਿਰ ਉਹ ਅੰਦਰੋਂ ਨਿਕਲਣਾ ਸ਼ੁਰੂ ਹੋ ਜਾਂਦਾ ਭਾਈ ਇਸ ਕਰਕੇ ਜੋ ਬੇਨਤੀ ਕਰ ਰਿਹਾ ਇਹ ਮੈਂ ਬਹੁਤ ਵਾਰ ਸਟੇਜਾਂ ਤੇ ਕਹਿੰਦਾ ਵੀ ਰੁਮਾਲੇ ਚੜਾ ਚੜਾ ਕੇ ਬੁੱਢੇ ਹੋ ਗਏ ਹੁਣ ਰੁਮਾਲਾ ਚੁੱਕ ਕੇ ਵੇਖਣ ਦੀ ਆਦਤ ਪਾਓ ਆਖੋ ਸਤਨਾਮ ਆਪਾਂ ਵੇਖ ਲੈ ਰੁਮਾਲੇ ਚੜਾ ਚੜਾ ਕੇ ਸਾਰੀ ਜ਼ਿੰਦਗੀ ਰੁਮਾਲੇ ਚੜਾ ਚੜਾ ਤੇ ਬਹੁਤ ਵੇਖ ਲੈ ਹੁਣ ਇੱਕ ਵਾਰੀ ਚੁੱਕ ਕੇ ਵੇਖਣ ਦੀ ਆਦਤ ਪਾ ਪੜ੍ਹਨ ਦੀ ਆਦਤ ਲਿਖੇ ਅੱਗੇ ਸਮਝਾਉਂਦੇ ਕੀ ਇਹ ਰੱਬੀ ਕਾਨੂੰਨ ਬਾਰੇ ਸਾਰਾ ਕੁਝ ਹੀ ਸਮਝਾ ਦੇਣਾ ਇਹਨਾਂ ਆਪਾਂ ਫਿਰ ਸਿਸਟਮ ਜਾ ਕੇ ਆਪਣੇ ਆਪ ਨੂੰ ਠੀਕ ਕਰ ਲੈਣਾ ਸਟਰੋਂਗ ਹੋ ਜਾਣਾ ਮਨ ਲੋਚੈ ਬੁਰਿਆਈਆਂ ਗੁਰ ਸ਼ਬਦੀ ਇਹ ਮਨ ਹੋੜੀ ਹੋੜਾ ਲੱਗ ਅਕਲ ਆ ਜਾਏਗੀ ਕੋਈ ਨਹੀਂ ਮਰਦਾ ਗੁਰੂ ਸਾਹਿਬ ਕਹਿੰਦੇ ਭੁਲੇਖਾ ਪੈ ਗਿਆ ਇਹ ਵਿਚਾਰਵਾਨਾਂ ਨਾਲ ਮਿਲ ਕੇ ਬਹਿ ਪਤਾ ਲੱਗੇ ਹਾਂਜੀ ਅਗਲੀ ਕਿਛ ਖਬਰ ਨਾ ਪਾਈ ਰੋਵਣ ਹਾਰ ਪੇ ਊਠ ਸਿਧਾਈ ਅੱਜ ਰੋ ਰਿਹਾ ਅਗਲੀ ਤੇ ਪਤਾ ਹੀ ਨਹੀਂ ਨਾਨਕ ਹੁਕਮ ਨਾ ਜਾਪੇ ਕਿੱਥੇ ਜਾਏ ਸਮਾਹੇ ਅਗਲਾ ਤੇ ਪਤਾ ਹੀ ਨਹੀਂ ਕੁਛ ਬਾ ਬੈਠਾ ਰੋਈ ਜਾਣਾ ਹੈ ਤੂੰ ਕਿਹੜਾ ਬੈਠਾ ਰਹਿਣਾ ਜਿਹੜਾ ਅੱਜ ਰੋ ਰਿਹਾ ਉਹਨੇ ਵੀ ਤੇ ਇੱਕ ਦਿਨ ਜਾਣਾ ਹੈ ਅੱਜ ਕੋਲ ਬਹਿ ਕੇ ਰੋ ਰਿਹਾ ਹੈ ਭੁੱਬਾ ਮਾਰਦਾ ਚੀਕਾਂ ਮਾਰਦਾ ਮਰ ਗਿਆ ਮਰਿਆ ਕੀ ਹੈ ਚੰਗੀ ਤਰ੍ਹਾਂ ਡੁਗਾਈ ਨਾਲ ਸੋਚ ਮਰਿਆ ਕੱਖ ਨਹੀਂ ਸਭ ਕੁਝ ਇੱਥੇ ਹੀ ਹੈ ਸਾਰਾ ਕੁਝ ਇੱਥੇ ਹੀ ਰਹਿਣਾ ਹੈ ਤੂੰ ਵੀ ਇਹਨਾਂ ਦਾ ਹੀ ਬਣਿਆ ਏਦਾਂ ਹੀ ਤੂੰ ਵੀ ਇੱਕ ਦਿਨ ਚਾਲਾ ਪਾ ਦੇਣਾ ਗੁਰੂ ਸਾਹਿਬ ਕਹਿੰਦੇ ਸਮਝ ਇਸ ਗੱਲ ਨੂੰ ਅਕਲ ਲੈ ਕਿਉਂ ਰੋ ਰਿਹਾ ਹਾਂਜੀ ਪਰਮ ਮੋਹ ਕੇ ਬੰਦੇ ਬੰਦ ਸੁਪਨ ਪਿਆ ਪਖਲਾਏ ਅੰਧ ਪਰਮਾਤਮਾ ਨੇ ਇਹ ਖੇਡ ਬਣਾਈ ਹੈ ਬੰਦਾ ਮੋਹ ਵਿੱਚ ਫਸਿਆ ਹੋਇਆ ਹੈ ਹੁਕਮ ਉਹਦਾ ਹੀ ਹੈ ਸਾਰਾ ਸਿਸਟਮ ਦਾ ਬਣਿਆ ਹੋਇਆ ਇਦਾਂ ਦਾ ਪਰ ਜਾਣਕਾਰੀ ਨਾ ਹੋਣ ਕਰਕੇ ਫਸ ਜਾਂਦਾ ਹੈ ਬਣਾਇਆ ਸਾਰਾ ਉਹਨੇ ਹੀ ਹੈ ਧੀਆਂ ਪੁੱਤਰ ਭੈਣ ਭਰਾ ਉਹਦੇ ਹੁਕਮ 'ਚ ਹੀ ਬਣੇ ਨੇ ਸਾਰਾ ਕੁਝ ਉਹਦੇ ਹੁਕਮ ਦੀ ਖੇਡ ਹੈ ਪਰ ਇਹ ਜ਼ਿਆਦਾ ਅਟੈਚਮੈਂਟ ਹੋ ਜਾਂਦੀ ਹੈ ਕਹਿੰਦੇ ਸਮਝ ਨਹੀਂ ਪੈਂਦੀ ਬੰਧਨ 'ਚ ਫਸ ਜਾਂਦਾ ਹੈ ਜਾਣਕਾਰੀ ਨਹੀਂ ਤਾਂ ਰੋ ਰਿਹਾ ਅੱਜ ਬੈਠਾ ਹਾਂਜੀ ਇਹ ਤੋਂ ਰਚਨ ਰਚਿਆ ਕਰਤਾਰ ਆਵਤ ਜਾਵਤ ਹੁਕਮ ਅਪਾਰ ਬਸ ਅਰਥ ਦੀ ਲੋੜ ਨਹੀਂ ਸਮਝ ਪੈ ਰਹੀ ਹੈ ਰਚਨ ਰਚਿਆ ਰਚਨਾ ਹੀ ਉਹਦੀ ਖੇਡ ਹੀ ਇਦਾਂ ਦੀ ਹੈ ਆਉਣਾ ਜਾਣਾ ਇਹ ਪਰਮਾਤਮਾ ਦਾ ਹੁਕਮ ਹੈ ਇਹ ਮੈਂ ਪਹਿਲਾਂ ਬੇਨਤੀ ਕਰ ਹੀ ਦਿੱਤੀ ਵੀ ਰੱਬੀ ਨਿਯਮ ਹੈ ਜਿਹੜਾ ਜੰਮਿਆ ਉਹਨੇ ਮਰਨਾ ਹੀ ਮਰਨਾ ਹੈ ਜੋ ਉਪਜਿਓ ਸੋ ਬਿਨਸ ਹੈ ਜੰਮਣ ਮਰਨਾ ਹੁਕਮ ਹੈ ਇਹ ਹੁਕਮ ਚ ਹੈ ਇਹ ਉਹਦਾ ਅਕਾਲ ਪੁਰਖ ਦਾ ਡਾਢੇ ਦਾ ਹੁਕਮ ਹੈ ਉਹ ਹੋਣਾ ਹੀ ਹੋਣਾ ਹੈ ਇਹਦੇ ਤੋਂ ਬਚਿਆ ਨਹੀਂ ਜਾ ਸਕਦਾ ਹਾਂਜੀ ਨਹ ਕੋ ਮੁਆ ਨਾ ਮਰਨੇ ਜੋਗ ਨਹ ਬਿਨਸੈ ਅਬਿਨਾਸੀ ਹੋਗ ਕੋਈ ਨਹੀਂ ਮਰਦਾ ਨਾ ਕੋਈ ਮਰ ਸਕਦਾ ਹੈ ਮਰਨ ਜੋਗ ਹੈ ਹੀ ਨਹੀਂ ਕਹਿੰਦੇ ਕੋਈ ਨਾ ਕੋ ਮੁਆ ਨਾ ਮਰਨੇ ਜੋਗ ਆਪਾਂ ਕਹਿੰਦੇ ਆ ਮਰਦਾ ਹੈ ਸਾਡੇ ਸਾਹਮਣੇ ਮਰ ਗਿਆ ਮਰ ਕਹਿੰਦੇ ਮਰਦਾ ਕੁਛ ਨਹੀਂ ਬਸ ਭਲੇਖ ਹੈ ਆਖੋ ਸਤਨਾਮ ਸ੍ਰੀ ਵਾਹਿਗੁਰੂ ਮੈਂ ਫਿਰ ਇੱਥੇ ਰੁਕ ਕੇ ਬੇਨਤੀ ਕਰਦਾ ਐਦਾਂ ਇਹ ਸਭ ਕੁਝ ਉੱਪਰ ਦੀ ਲੰਘ ਜਾਣਾ ਭਾਈ ਐਦਾਂ ਇਹ ਗੱਲਾਂ ਸਮਝ 'ਚ ਨਹੀਂ ਪੈਂਦੀਆਂ ਪਰ ਆ ਦਿਮਾਗ ਦਿੱਤਾ ਹੈ ਨਾ ਇਹਨੂੰ ਵਰਤ ਸਕਦੇ ਹਾਂ ਆਪਾਂ ਸਮਝ ਸਕਦੇ ਹਾਂ ਕੋਸ਼ਿਸ਼ ਕਰੀਏ ਵੇਖੋ ਦੋ ਭਰਾ ਨੇ ਇੱਧਰ ਧਿਆਨ ਦਿਓ ਗੁਰਮੁਖੋ ਦੋ ਭਰਾ ਨੇ ਇੱਕ ਪੜ੍ਹਦਾ ਹੈ ਇੱਕ ਡੰਗਰੀ ਚਾਰਦਾ ਹੈ ਦੋਨਾਂ ਨੂੰ ਕਿਹਾ ਪੜ੍ਹ ਲਓ ਪਿਓ ਜ਼ੋਰ ਲਾਉਂਦਾ ਪੜ੍ਹਾਈ ਕਰ ਲਓ ਕੁਝ ਬਣ ਜਾਓਗੇ ਨਹੀਂ ਪੜ੍ਹਿਆ ਇੱਕ ਪੜ੍ਹਾਈ ਕਰਦਾ ਕਰਦਾ ਕਰਦਾ ਆਫੀਸਰ ਬਣ ਗਿਆ ਅੱਜ ਵੱਡੀ ਕੋਠੀ 'ਚ ਰਹਿੰਦਾ ਹੈ ਮਹੀਨੇ ਦਾ 50,000 ਰੁਪਈਆ ਤਨਖਾਹ ਆਉਂਦੀ ਹੈ ਦੂਜਾ ਉਹੀ 2 ਕਿੱਲਿਆਂ ਤੇ ਗੁਜ਼ਾਰਾ ਕਰਦਾ ਹੈ ਦੁਨਿਆਵੀ ਪੜ੍ਹਾਈ ਦੁਨਿਆਵੀ ਗਿਆਨ ਹੈ ਪਰ ਕਿੱਥੇ ਸੀ ਜੇ ਅਗਲਾ ਪੁੱਛੇ ਵੀ ਕਿਵੇਂ ਪੜ੍ਹ ਗਿਆ ਕਿੱਥੋਂ ਲਿਆਂਦਾ ਤੂੰ ਅੰਦਰੇ ਹੀ ਸੀ ਦਿਮਾਗ ਵਰਤ ਲਿਆ ਦੂਜੇ ਨੇ ਵਰਤਿਆ ਹੀ ਨਹੀਂ ਉਹਦਾ ਬ੍ਰਾਂਡ ਨਿਊ ਹੀ ਪਿਆ ਅਜੇ ਉਵੇਂ ਹੀ ਹੈ ਨਿਊ ਬ੍ਰਾਂਡ ਅਜੇ ਵਰਤਿਆ ਹੀ ਨਹੀਂ ਦੂਜੇ ਨੇ ਵਰਤ ਲਿਆ ਜੂਜ ਕਰ ਲਿਆ ਤਰੱਕੀ ਕਰਕੇ ਉਹਨੇ ਪੜ੍ਹਾਈ ਕਰ ਲਈ ਮਿਹਨਤ ਕਰ ਲਈ ਮਿਹਨਤ ਕਰਕੇ ਅੱਜ ਗੱਡੀ ਵੀ ਲੈ ਲਈ ਉਹ ਸਾਹਮਣੇ ਕੋਠੀ ਵੀ ਬਣਾਈ ਬੈਠਾ ਹੈ ਉਦੋਂ 16-18 ਸਾਲ ਇਹਨੇ ਮਿਹਨਤ ਕਰ ਕਰਕੇ ਵਿੱਚੋਂ ਹੀ ਅੰਦਰੋਂ ਹੀ ਲੱਭੀ ਗਿਆ ਟੀਚਰ ਵੀ ਤਾਂ ਹੀ ਸਮਝਾ ਸਕਦਾ ਜੇ ਸਮਝਣ ਦੀ ਅੰਦਰ ਸ਼ਕਤੀ ਹੈ ਤਾਂ ਹੀ ਜੇ ਬ੍ਰੇਨ ਹੈ ਤੇ ਤਾਂ ਹੀ ਟੀਚਰ ਨੇ ਸਮਝਾਇਆ ਸਮਝਿਆ ਤੇ ਤਾਂ ਹੀ ਹੈ ਨਾ ਉਹ ਪਰਮਾਤਮਾ ਦੀ ਦਾਤ ਸੀ ਦਿਮਾਗ ਅੰਦਰ ਪਿਆ ਭਰਾ ਨੇ 18% ਵਰਤ ਲਿਆ ਦੂਜੇ ਨੇ 8% ਹੀ ਵਰਤਿਆ ਮੈਂ ਕਹਿ ਰਿਹਾ ਹੋਰ ਤਰੱਕੀ ਕਰ ਇਹ ਵੀ ਸਤਿਗੁਰਾਂ ਤੋਂ ਹੁਣ ਅੱਗੇ ਸਿੱਖ ਭਾਈ ਇੰਨਾ ਕੁਝ ਸਿੱਖਿਆ ਨਾ ਹੁਣ ਹੋਰ ਅੱਗੇ ਸਿੱਖ ਤੇ ਇਹਦੇ ਵਾਸਤੇ ਅੱਛਾ ਜੀ ਇਹਦੇ ਲਈ ਆਫੀਸਰਾਂ ਦੀ ਲੋੜ ਨਹੀਂ ਇਹਦੇ ਲਈ ਪੜਿਆਂ ਦੀ ਲੋੜ ਨਹੀਂ ਆ ਗਿਆਨ ਸਮਝਣ ਲਈ ਜੋ ਪ੍ਰਾਨੀ ਗੋਬਿੰਦ ਧਿਆਵੇ ਪੜਿਆ ਅਨ ਪੜਿਆ ਪਰਮਗਤ ਪਾਵੇ ਕੋਈ ਵੀ ਸਮਝ ਸਕਦਾ ਹੈ ਉਧਰ ਤੇ ਰਹਿ ਗਿਆ ਇੱਧਰ ਇੱਧਰ ਨਾ ਰਹਿ ਜੀ ਕਿਤੇ ਉਧਰ ਤੇ ਚਲੋ ਜੀ ਨਹੀਂ ਜੇ ਚਲ ਬੰਦਾ ਖੇਤੀਬਾੜੀ ਕਰਕੇ ਟਾਈਮ ਪਾਸ ਕਰ ਲੈਂਦਾ ਰੋਟੀ ਤੇ ਮਿਲੀ ਜਾਂਦੀ ਹੈ ਇਹਦੇ ਬਿਨਾ ਗੁਜ਼ਾਰਾ ਨਹੀਂ ਕਈ ਉਹ ਪੜ੍ਹਾਈ ਕਰਕੇ ਠੀਕ ਹੈ ਡਿਵੈਲਪਮੈਂਟ ਹੋ ਗਈ ਦੁਨਿਆਵੀ ਪਦਾਰਥ ਬਹੁਤ ਆ ਗਏ ਪਰ ਜਿਉਣ ਦਾ ਚੱਜ ਵੱਡੇ ਆਫੀਸਰ ਬਣ ਕੇ ਵੀ ਨਹੀਂ ਆਉਂਦਾ ਜੇ ਗੁਰਬਾਣੀ ਦਾ ਗਿਆਨ ਨਾ ਹੋਵੇ ਪਤਾ ਨਹੀਂ ਲੱਗਦਾ ਪਤਾ ਨਹੀਂ ਲੱਗਦਾ ਉਹਦਾ ਚੰਗਾ ਮਿਲ ਗਿਆ ਪੈਸਾ ਚੰਗਾ ਹੈ ਠੀਕ ਹੈ ਪਰ ਜਿੰਨਾ ਚਿਰ ਅਸਲ ਗਿਆਨ ਨਾ ਬੰਦਾ ਲਵੇ ਫਿਰ ਖਾਲੀ ਇਹ ਜਿਹੜਾ ਲੈ ਲਵੇ ਇਹ ਅਕਲ ਲੈ ਲਵੇ ਸੁੱਖ ਦੀ ਨੀਂਦ ਉਹ ਸੌਂਦਾ ਇਸ ਕਰਕੇ ਭਾਈ ਜਿੰਨਾ ਮਰਜ਼ੀ ਵਰਤ ਲਓ ਤੇਰੀ ਮਰਜ਼ੀ ਹੈ ਇਹਨੂੰ ਇਹਨੂੰ ਵਰਤ ਤੈਨੂੰ ਵਰਤਣ ਲਈ ਦਿੱਤਾ ਹੈ ਸਮਝ ਕਿੱਦਾਂ ਸਤਿਗੁਰਾਂ ਤੋਂ ਸਮਝ ਕੇ ਨਾ ਆਪਣੇ ਆਪ ਬਾਰੇ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਆਪਣੇ ਮੂਲ ਨੂੰ ਸਮਝ ਆਪਣੇ ਅਸਲੇ ਨੂੰ ਸਮਝ ਆਪਣੇ ਆਪੇ ਨੂੰ ਸਮਝ ਮਨ ਹਰਜੀ ਤੇਰੇ ਨਾਲ ਹੈ ਗੁਰਮਤੀ ਰੰਗਮਾਣ ਗੁਰੂ ਤੋਂ ਮਤ ਲੈ ਬਸ ਰੰਗਮਾਣ ਸਮਝ ਆਵੇਗੀ ਤਾਂ ਹੀ ਹੈ ਹਾਂਜੀ ਅੱਗੇ ਵੇਖੋ ਗੁਰੂ ਜੀ ਕੀ ਕਹਿੰਦੇ ਕੋਈ ਨਹੀਂ ਮਰਦਾ ਮਹਾਰਾਜ ਕਹਿੰਦੇ ਕੋਈ ਨਹੀਂ ਮਰਦਾ ਨਾ ਕੋ ਮੂਆ ਨਾ ਮਰਨਾ ਜੋਗ ਮਰਨ ਜੋਗ ਹੈ ਹੀ ਨਹੀਂ ਆਤਮਾ ਮਰਨ ਵਾਲੀ ਚੀਜ਼ ਹੀ ਨਹੀਂ ਇਹ ਜਿਹੜੀ ਸਾਡੇ 'ਚ ਚੇਤਨਾ ਹੈ ਨਾ ਜਿਹੜਾ ਸਾਡੇ ਅੰਦਰ ਆ ਜਿਹਦੇ ਕਰਕੇ ਆ ਹੱਥ ਹਿੱਲਦੇ ਨੇ ਜਿਹਦੇ ਕਰਕੇ ਤੁਸੀਂ ਸਾਰੇ ਬੈਠੇ ਆਪਾਂ ਇੱਦਾਂ ਕਾਇਮ ਜੇ ਹੋਏ ਮਰਨ ਵਾਲੀ ਚੀਜ਼ ਨਹੀਂ ਜਿਹੜਾ ਅੰਦਰ ਹੈ ਨਾ ਇਹ ਮਰੇ ਨਾ ਮਰਨਾ ਜੋਗ ਇਹ ਮਰਨ ਵਾਲੀ ਚੀਜ਼ ਹੀ ਨਹੀਂ ਮਰ ਸਕਦੀ ਹੋਈ ਨਹੀਂ ਭੁਲੇਖਾ ਹੈ ਬਸ ਇਹ ਭੁਲੇਖਾ ਗੁਰਬਾਣੀ ਕੱਢੇਗੀ ਜੀ ਹੋਰ ਨਹੀਂ ਕੱਢਣਾ ਕਿਸੇ ਇਹ ਭੁਲੇਖਾ ਤੇਰਾ ਕੱਢਣਾ ਹੀ ਨਹੀਂ ਕਿਸੇ ਨੇ ਗੁਰਬਾਣੀ ਨੇ ਕੱਢਣਾ ਹਾਂਜੀ ਜੋ ਇਹੋ ਜਾਣੋ ਸੋ ਇਹੋ ਨਾਹੇ ਜਾਣਨ ਹਾਰੇ ਕੋ ਬਲ ਜਾਓ ਜੋ ਇਹ ਜਾਣਾ ਹੈ ਜਿਹੜਾ ਤੂੰ ਜਾਣਦਾ ਹੈ ਅਸਲ ਵਿੱਚ ਹੈ ਨਹੀਂ ਜੋ ਤੂੰ ਜਾਣਦਾ ਹੈ ਜੋ ਅਸੀਂ ਸਮਝੀ ਬੈਠੇ ਹਾਂ ਇਹ ਨਹੀਂ ਪੰਕਤੀ ਦੁਆਰਾ ਪੜ੍ਹੋ ਜੋ ਇਹੋ ਜਾਣੋ ਸੋ ਇਹੋ ਨਾਹੇ ਜਾਣਨ ਹਾਰੇ ਕੋ ਬਲ ਜਾਓ ਕਹਿੰਦੇ ਜੋ ਤੂੰ ਸਮਝੀ ਬੈਠਾ ਇਹ ਅਸਲ ਹੈ ਨਹੀਂ ਤੇ ਉਹਨਾਂ ਤੋਂ ਬਲਿਹਾਰੇ ਜਾਈਏ ਜਿਹੜੇ ਇਹ ਗਹਿਰੇ ਨੁਕਤੇ ਨੂੰ ਸਮਝ ਗਏ ਬਲਿਹਾਰ ਵੇਖੋ ਜੀ ਮਾਂ ਮੈਂ ਜਿਵੇਂ ਇੱਥੇ ਦੀਵਾਨ ਤੇ ਟਕਾਲੇ ਵੀ ਮੈਂ ਕਿਹਾ ਸੀ ਮਾਂ ਕਹਿੰਦੀ ਮੇਰਾ ਪੁੱਤ ਮੈਂ ਸਦਕੇ ਜਾਵਾਂ ਹਾਏ ਮੈਂ ਸਦਕੇ ਜਾਵਾਂ ਇਦਾਂ ਕਰਦੀਆਂ ਨਾ ਮਾਵਾਂ ਕਈ ਵਾਰੀ ਪੁੱਤ ਤੋਂ ਮਾਂ ਸਦਕੇ ਜਾਂਦੀ ਹੈ ਦਾਦੀ ਮਾਮੀ ਚਾਚੀ ਸਦਕੇ ਜਾਊ ਵੀ ਮੈਂ ਸਦਕੇ ਜਾਵਾਂ ਮੇਰਾ ਪੁੱਤ ਮੇਰਾ ਹੀਰਾ ਪਰ ਗੁਰੂ ਸਾਹਿਬ ਕਹਿੰਦੇ ਨੇ ਉਹਦੇ ਤੋਂ ਸਦਕੇ ਜਾਈਏ ਜਿਹੜਾ ਇਹ ਜਾਣ ਜਾਏ ਗੁਰੂ ਸਦਕੇ ਜਾਂਦਾ ਫਿਰ ਆਖੋ ਸਤਨਾਮ ਜਿਹਨੂੰ ਇਹ ਸਮਝ ਪੈ ਜੇ ਹਾਂਜੀ ਮਾਂ ਕਹਿੰਦੀ ਆ ਬੜੇ ਨੰਬਰ ਲੈ ਕੇ ਆਇਆ ਬਈ ਆ ਜਾ ਪਾਸ ਹੋਇਆ ਮੈਂ ਸਦਕੇ ਜਾਵਾਂ ਮੇਰੇ ਪੁੱਤ ਤੋਂ ਜਿਹੜਾ ਇੱਧਰ ਪਾਸ ਹੋਵੇਗਾ ਗੁਰੂ ਸਦਕੇ ਜਾਏ ਜਿਹੜਾ ਸਮਝ ਜਾਏ ਜਿਹੜਾ ਜਾਣਨ ਹਾਰ ਹੈ ਜਾਂ ਸਮਝ ਗਿਆ ਜਿਹੜਾ ਜਿਹਨੇ ਅਕਲ ਲੈ ਲਈ ਉਹਦੇ ਤੋਂ ਬਲਿਹਾਰ ਸਦਕੇ ਜਾਈਏ ਬਈ ਜਿਹੜਾ ਜਾਣਦਾ ਹੈ ਕੋਸ਼ਿਸ਼ ਕਰਨੀ ਪਏਗੀ ਹਾਂਜੀ ਕਹੋ ਨਾਨਕ ਗੁਰ ਭਰਮ ਚੁਕਾਇਆ ਨਾ ਕੋਈ ਮਰੇ ਨਾ ਵੈ ਜਾਇਆ ਕਹਿੰਦੇ ਸਤਿਗੁਰਾਂ ਨੇ ਭਰਮ ਕੱਢਤਾ ਮਨ ਦਾ ਭਰਮ ਹੁੰਦਾ ਭੁਲੇਖਾ ਭਰਮ ਪਿਆ ਹੋਇਆ ਸੀ ਸਤਿਗੁਰਾਂ ਨੇ ਭਰਮ ਕੱਢਤਾ ਕੋਈ ਆਉਂਦਾ ਜਾਂਦਾ ਹੈ ਹੀ ਨਹੀਂ ਪਰ ਵੇਖਣ ਦੀ ਫਰਕ ਹੈ ਕੁਛ ਨਹੀਂ ਆਇਆ ਕੁਛ ਨਹੀਂ ਗਿਆ ਇੱਥੋਂ ਹੀ ਕੁਦਰਤ ਚੋਂ ਹੀ ਪੈਦਾ ਹੋਇਆ ਕੁਦਰਤ ਵਿੱਚ ਹੀ ਫਿਰ ਵਾਪਸ ਸਮਾ ਗਿਆ ਪਰ ਇਹ ਭੁਲੇਖੇ ਜਿਹੜੇ ਮਨ ਦੇ ਭਰਮ ਨੇ ਇਹ ਸਤਿਗੁਰੂ ਨੇ ਕੱਢਣੇ ਨੇ ਭਾਈ ਨਹੀਂ ਤੇ ਨਿਕਲਦੇ ਨਹੀਂ ਫਿਰ ਖੁਸ਼ੀ ਖੁਸ਼ੀ ਮਰਿਆ ਜਾਂਦਾ ਹੈ ਆ ਜਦੋਂ ਏਦਾਂ ਜੇ ਆਪਾਂ ਕਹਿੰਦੇ ਵੀ ਅੰਮ੍ਰਿਤ ਛਕ ਲਿਆ ਆਪਾਂ ਗਾਤਰਾ ਪਾ ਲਿਆ ਦਾੜੀ ਕੇਸ ਰੱਖ ਲਏ ਠੀਕ ਹੈ ਦਾਖਲਾ ਲਿਆ ਹੈ ਜੇ ਉਦੋਂ ਬਾਅਦ ਫਿਰ ਗਿਆਨ ਲੈ ਕੇ ਇੱਕ ਦਿਨ ਫਿਰ ਇਹ ਸਮਝ ਪੈਂਦੀ ਹੈ ਵੀ ਕੋਈ ਨਹੀਂ ਮਰਨਾ ਹੈ ਗੱਲ ਹੀ ਕੋਈ ਨਹੀਂ ਵੇਖੋ ਨਾ ਜੀ ਕਈ ਬੰਦਿਆਂ ਦੇ ਦਿਲ ਨੇ ਵੇਖੋ ਆਪਾਂ ਨੋਰਮਲ ਗੱਲ ਕਰਦੇ ਹਾਂ ਜਿਵੇਂ ਹੁਣ ਆਪਾਂ ਕਿਸੇ ਨੂੰ ਡਾਕਟਰ ਨੇ ਕਹਿ ਦਿੱਤਾ ਵੀ ਤੈਨੂੰ ਹੋ ਗਈ ਸ਼ੂਗਰ ਡਾਇਬਟੀਜ਼ ਉਹ ਹਰੇਕ ਬੰਦੇ ਕੋਲ ਬਹਿ ਕੇ ਕਹਿੰਦੇ ਆਪਾਂ ਤੇ ਬਸ ਜੀ ਹੁਣ ਬਿਮਾਰ ਬੰਦੇ ਸ਼ੂਗਰ ਦੇ ਮਰੀਜ਼ ਹਾਂ ਆਪਾਂ ਸਾਡਾ ਕਾਹਦਾ ਨਾ ਪਿੱਠਾ ਖਾਣਾ ਕੋਈ ਨਾ ਕੋਈ ਆਪਾਂ ਨੂੰ ਤੇ ਬਸ ਹੋ ਗਈ ਬੰਦੇ 'ਚ ਰਹਿ ਕੀ ਜਾਂਦਾ ਜੀ ਜਦੋਂ ਸ਼ੂਗਰ ਹੀ ਆ ਗਈ ਮੈਂ ਤੇ ਮਰੀਜ਼ ਸ਼ੂਗਰ ਦਾ ਮਰੀਜ਼ ਹਰ ਵੇਲੇ ਆਪ ਹੀ ਸਾਰ ਦਿਨ 'ਚ 20 ਵਾਰੀ ਦੱਸਦਾ ਆਪਾਂ ਤੇ ਸ਼ੂਗਰ ਦੇ ਮਰੀਜ਼ ਬੰਦੇ ਆਪਣਾ ਕੀ ਹੈ ਬਾ ਕੀ ਪਤਾ ਥੋਥਾ ਹੋ ਗਿਆ ਸਰੀਰ ਰਹਿ ਕੀ ਗਿਆ ਸਰੀਰ ਏਦਾਂ ਇੱਕ ਬੰਦਾ ਉਹ ਹੈ ਇੱਕ ਦੂਜਾ ਹੈ ਉਹਨੂੰ ਫੋਨ ਕਰਕੇ ਪੁੱਛੋ ਉਹ ਮੈਂ ਸੁਣਿਆ ਤੈਨੂੰ ਸ਼ੂਗਰ ਹੋ ਗਈ ਲੈ ਗੱਲ ਹੀ ਕੋਈ ਨਹੀਂ ਜਿੱਥੇ ਇੰਨਾ ਕੋਈ ਤੁਰਿਆ ਫਿਰਦਾ ਵਿੱਚ ਇਹ ਤੁਰੀ ਫਿਰੂ ਪਰਵਾਹ ਹੀ ਨਹੀਂ ਫਰਕ ਹੈ ਹੁਣ ਫਰਕ ਹੈ ਨਾ ਵੇਖੋ ਬੰਦਾ ਬਿਮਾਰ ਦੋਵੇਂ ਹੀ ਨੇ ਸ਼ੂਗਰ ਦੋਨਾਂ ਇੱਕ ਬੰਦਾ ਕਾਇਮ ਫਿਰ ਕੀ ਹੋਇਆ ਮਰਨਾ ਹੀ ਹੈ ਉਹ ਸ਼ੂਗਰ ਵਿੱਚ ਹੀ ਤੁਰੀ ਫਿਰੂ ਕੋਈ ਨਹੀਂ ਬਥੇਰਿਆਂ ਨੂੰ ਹੁੰਦੀ ਕਿਹੜੀ ਗੱਲ ਸਮਝ ਵਿੱਚ ਫਰਕ ਹੈ ਨਾ ਇਹਦਾ ਮਤਲਬ ਕੀ ਹੈ ਬਿਮਾਰੀ ਦੀ ਇੱਕੋ ਜਿਹੀ ਪਰ ਦੋਨਾਂ ਦੀ ਨੌਲੇਜ ਵਿੱਚ ਫਰਕ ਹੈ ਸਮਝ ਵਿੱਚ ਫਰਕ ਹੈ ਭਾਈ ਇਦਾਂ ਹੀ ਹੈ ਜੀ ਆਹ ਤੇ ਗੱਲਾਂ ਹੀ ਸ਼ੂਗਰ ਸ਼ਗਰ ਵਾਲੀ ਤੇ ਗੱਲ ਛੋਟੀ ਹੈ ਉਹ ਤੂੰ ਇਹ ਸਮਝ ਆ ਜਾਂਦੀ ਮਰਨਾ ਹੈ ਗੱਲ ਹੀ ਕੋਈ ਨਹੀਂ ਆਖੋ ਸਤਨਾਮ ਸ੍ਰੀ ਵਾਹਿਗੁਰੂ ਮਰਾਂਗੇ ਹੁਣ ਕੋਈ ਨਹੀਂ ਸਮਝ ਹੀ ਇੰਨੀ ਹੈ ਵੀ ਕੀ ਮਰਨਾ ਹੈ ਕੁਛ ਨਹੀਂ ਪਰ ਇਹ ਗੱਲਾਂ ਮੈਂ ਫੇਰ ਬਾਰ ਬਾਰ ਦੁਹਰਾ ਕਿਉਂ ਰਿਹਾ ਮੁੜ ਮੁੜ ਕੇ ਗੱਲ ਕਿਉਂ ਕਰਦਾ ਹੈ ਇਹ ਗੱਲਾਂ ਸਾਡੇ ਤਾਂ ਤੋਂ ਲੰਘਣ ਵਾਲੀਆਂ ਨੇ ਜੇ ਅਸੀਂ ਆਪ ਧਿਆਨ ਦੇਈਏ ਕੋਸ਼ਿਸ਼ ਕਰੀਏ ਫਿਰ ਇਹ ਗਹਿਰੀਆਂ ਗੱਲਾਂ ਸਮਝ ਆਉਣ ਜੇ ਆਹ ਨੁਕਤੇ ਸਮਝ ਆ ਗਏ ਫਿਰ ਕੀ ਰਹਿ ਗਿਆ ਰੋਣੀ ਇਹਨਾਂ ਗੱਲਾਂ ਦੇ ਨੇ ਅੱਜ ਦਾੜੀ ਚਿੱਟੀ ਹੋ ਗਈ ਮੇਰੀ ਤੇ ਬਾ ਅੱਜ ਤਾਂ ਦਾੜੀ ਨੂੰ ਵਾਹ ਸਾਰੀ ਚਿੱਟੀ ਹੋ ਗਈ ਆਪਣੀ ਦਾੜੀ ਵੇਖ ਵੇਖ ਕੇ ਝੁਰਦੇ ਰਹਿੰਦੇ ਆਪਾਂ ਬਸ ਹੁਣ ਤੇ ਗੋਡੇ ਗਏ ਮੈਂ ਤਾਂ 40 ਤੋਂ ਟੱਪ ਗਿਆ ਮੈਂ 50 ਤੋਂ ਟੱਪ ਗਿਆ ਹਰ ਵੇਲੇ ਅੱਜ ਕੱਲ੍ਹ ਇੰਨਾ ਬੁਰਾ ਹਾਲ ਹੈ ਸਾਡਾ ਕਿ 25 ਸਾਲ ਦੇ ਬੱਚੇ ਨੂੰ ਪੁੱਛ ਲਓ ਕੀ ਹਾਲ ਹੈ ਢਾਸਣਾ ਲਾ ਕੇ ਬੈਠੇਗਾ ਬਜ਼ੁਰਗ ਜੇ ਅੱਗੇ ਬਹਿ ਜਾਣਗੇ ਸੌਖੇ ਉਹ ਢੋ ਪਹਿਲਾਂ ਲੱਭਦਾ ਕੁਛ ਬਹਿਣ ਨੂੰ ਢੋ ਜੀ ਲਾ ਕੇ ਬੈਠਾ ਤੇ ਉਹਨੂੰ ਪੁੱਛ ਲਓ ਵੀ ਕੀ ਹਾਲ ਹੈ ਬਾਧੀ ਰਹਿ ਗਈ ਅੱਧੀ ਰੰਗੀ ਅੱਧੀ ਰਹਿ ਗਈ ਹੁਣੇ ਹੀ ਮਰਿਆ ਪਿਆ 25 ਸਾਲ ਦਾ ਪਰ ਮਰਿਆ ਵਾਲਾ ਹਾਲ ਹੈ ਉਹਦਾ ਬਸ ਜੀ ਕਾਹਦੀ ਹੈ ਹੁਣ ਤਾਂ ਬਸ ਹੋਣੀ ਕੋਈ ਸਭ ਕੁਝ ਅੰਦਰੋਂ ਖਤਮ ਚੜ੍ਹਦੀ ਗਲਾ ਖਤਮ ਪਰ ਗੁਰਬਾਣੀ ਨਾਲ ਜੁੜੇ ਹੋਈਏ ਫਿਰ ਮੈਂ ਬੇਨਤੀ ਪਹਿਲਾਂ ਵੀ ਕੀਤੀ ਹੈ ਦਰਸ਼ਨ ਪਰਸਨ ਸਰਸਨ ਹਰਸਨ ਰੰਗ ਰੰਗੀ ਕਰਤਾਰੀ ਇਹਦੇ ਖੜਾਓ ਆਨੰਦ ਅੰਦਰ ਦਾ ਆਨੰਦ ਆ ਬਾਹਰਲੀਆਂ ਖੁਸ਼ੀਆਂ ਥੋੜੇ ਚਿਰ ਦੀਆਂ ਅੰਦਰ ਦਾ ਆਨੰਦ ਸਦਾ ਰਹਿੰਦਾ ਅੰਦਰ ਦਾ ਆਨੰਦ ਆਨੰਦ ਮਿਲ ਜੇ ਮਾਫ ਕਰਨਾ ਜੀ ਜਿਹਨੂੰ ਅੰਦਰ ਦਾ ਮਿਲ ਜੇ ਉਹ ਕਹਿੰਦਾ ਪੁੱਤ ਹੈ ਤਾਂ ਵੀ ਕੋਈ ਨਹੀਂ ਨਹੀਂ ਹੈ ਤਾਂ ਵੀ ਕੋਈ ਅੰਦਰ ਦਾ ਆਨੰਦ ਹੈ ਸਮਝ ਹੋਵੇ ਜੇ ਨਾ ਸਮਝ ਹੋਵੇ ਬੰਦਾ ਇਦਾਂ ਹੀ ਝੁਰਦਾ ਰਹਿੰਦਾ ਮੇਰੇ ਔਲਾਦ ਨਹੀਂ ਮੇਰੇ ਪੁੱਤ ਨਹੀਂ ਹੋਇਆ ਮੇਰੇ ਗਾਂ ਪੋਤਾ ਨਹੀਂ ਇਦਾਂ ਹੀ ਫਿਕਰ ਲੱਗਾ ਰਹਿੰਦਾ ਜਿਹਨੂੰ ਸਮਝ ਆ ਗਈ ਅੱਖਾਂ ਸਾਹਮਣੇ ਸ਼ਹੀਦ ਕਰਵਾ ਲਏਗਾ ਧਨ ਕਲਗੀਆਂ ਵਾਲੇ ਸਾਡੇ ਸੱਚੇ ਇਹ ਹੁਣ ਇੱਕ ਅੱਛਾ ਜੀ ਹੁਣ ਆਪਣੇ ਅੰਦਰ ਇੱਕ ਸਵਾਲ ਵੇਖੋ ਜੀ ਇਹ ਕਹਿਣ ਸੁਣਨ ਦੀਆਂ ਗੱਲਾਂ ਨੇ ਇਹ ਲਾਗੂ ਨਹੀਂ ਹੋ ਸਕਦੀਆਂ ਪਰ ਦੂਜੇ ਪਾਸੇ ਇਤਿਹਾਸ ਜਦੋਂ ਪੜ੍ਹਦੇ ਆ ਫਿਰ ਇਹ ਲੱਗਦਾ ਵੀ ਲਾਗੂ ਕਰਕੇ ਵਿਖਾਈਆਂ ਨੇ ਆਖੋ ਸਤਨਾਮ ਹਾਂਜੀ ਲਾਗੂ ਕਰਕੇ ਨਹੀਂ ਵਿਖਾਈਆਂ ਸਾਡੇ ਸਾਹਮਣੇ ਲਾਗੂ ਕਰਕੇ ਵਿਖਾਈਆਂ ਨੇ ਵੀ ਇਹ ਨਾ ਕਹਿ ਸਕੇ ਵੀ ਇੰਪੋਸੀਬਲ ਇਹ ਹੋ ਨਹੀਂ ਸਕਦਾ ਇਹ ਹੋ ਹੀ ਨਹੀਂ ਸਕਦਾ ਕਹਿੰਦੇ ਨਹੀਂ ਹੋ ਸਕਦਾ ਹੈ ਐਸਾ ਵੀ ਹੋ ਸਕਦਾ ਹੈ ਵੀ ਅੱਥਰ ਇੱਕ ਨਹੀਂ ਆਈ ਇੱਕ ਵੀ ਨਾ ਹੰਝੂ ਕੇ ਰਿਹਾ ਆਪਾਂ ਪੜ੍ਹਦੇ ਨਹੀਂ ਪੁੱਤ ਵਾਰ ਕੇ ਕਲਗੀਆਂ ਵਾਲੇ ਨੇ ਇੱਕ ਵੀ ਨਾ ਹੰਝੂ ਕੇ ਰਿਹਾ ਪੁੱਤ ਵਾਰ ਕੇ ਕਲਗੀਆਂ ਵਾਲੇ ਨੇ ਇੱਕ ਵੀ ਨਾ ਹੰਝੂ ਕੇ ਰਿਹਾ ਇੱਕ ਵੀ ਨਾ ਹੰਝੂ ਵਾਲੇ ਨੇ ਇੱਕ ਵੀ ਨਾ ਬੋਲੋ ਉਹ ਪੁੱਤ ਮਾਰ ਕੇ ਸਾਰੇ ਬੋਲੋ ਗੱਲ ਕੀ ਆ ਪੰਥ ਦੀਆਂ ਸੁੱਖਾਂ ਸੁਖੀਆਂ ਬਾਬਾ ਬਾਬਾ ਪੰਥ ਦੀਆਂ ਸੁੱਖਾਂ ਸੁਖੀਆਂ ਬਾਬਾ ਬਾਬਾ ਪੰਥ ਦੀਆਂ ਸੁੱਖਾਂ ਸੁਖੀਆਂ ਬਾਬਾ ਬਾਬਾ ਪੰਥ ਦੀਆਂ ਸੁੱਖਾਂ ਸੁਖੀਆਂ ਬਾਬਾ ਬਾਬਾ ਜੀ ਪੰਥ ਦੀਆਂ ਬਾਬਾ ਬਾਬਾ ਪੰਥ ਦੀਆਂ ਸੁੱਖਾਂ ਸੁਖੀਆਂ ਬਾਬਾ ਬਾਬਾ ਪੰਥ ਦੀਆਂ ਸੁੱਖਾਂ ਸੁਖੀਆਂ ਬੋਲੋ ਸਾਰੇ ਵਾ ਵਾ ਵਾ ਓਏ ਹੋਇਆ ਨਾ ਕੋਈ ਹੋਣਾ ਹੋਇਆ ਨਾ ਕੋਈ ਹੋਇਆ ਨਾ ਕੋਈ ਹੋਣਾ ਹੋਇਆ ਨਾ ਕੋਈ ਹੋਣਾ ਨਾ ਕਰੋ ਭਾਈ ਹੋਇਆ ਹੋਇਆ ਓਏ ਹੋਇਆ ਨਾ ਕੋਈ ਹੋਣਾ ਹੋਇਆ ਨਾ ਕੋਈ ਹੋਇਆ ਨਾ ਕੋਈ ਹੋਣਾ ਹੋਇਆ ਨਾ ਕੋਈ ਹੋਣਾ ਡਿੱਠਾ ਪਰਖ ਕੇ ਕੁੱਲ ਸੰਸਾਰ ਦਾ ਦਿਲ ਦੇਖੇ ਦਿਲ ਕਈ ਸੰਤ ਮਹਾਤਮਾ ਦੇ ਵਲੀ ਗੌਸ ਤੇ ਪੀਰ ਅਵਤਾਰ ਦਾ ਦਿਲ ਦੇਖੇ ਦਿਲ ਕਈ ਪੀਰ ਪੈਗੰਬਰਾਂ ਦੇ ਮਹਾਰਥੀ ਤੇ ਬਲੀ ਬਲਕਾਰ ਦਾ ਦਿਲ ਐ ਪਰ ਦਿਲਾਂ ਚੋਂ ਦਿਲ ਕਹਾਉਣ ਵਾਲਾ ਦੇਖਿਆ ਕਲਗੀ ਧਰ ਅਵਤਾਰ ਦਾ ਦਿਲ ਹਾਂਜੀ ਇਹ ਕਲਗੀਧਰ ਸੱਚੇ ਪਾਤਸ਼ਾਹ ਦਾ ਜਿਗਰਾ ਦਿਲ ਉਹਨਾਂ ਵਰਗਾ ਨਹੀਂ ਕੋਈ ਤੇ ਸਾਨੂੰ ਸਿਖਾਇਆ ਸਿੱਖ ਗੁਰੂ ਨੂੰ ਸਮਝਦਾ ਸਮਝਦਾ ਗੁਰੂ ਵਰਗਾ ਹੀ ਹੋ ਜੇ ਏਦਾਂ ਹੀ ਹੈ ਨਾ ਵੀ ਪਿਓ ਦਾ ਪੁੱਤ ਹੈ ਤੇ ਪਿਓ ਵਰਗਾ ਹੀ ਹੌਲੀ ਹੌਲੀ ਫਿਰ ਏਦਾਂ ਹੀ ਕਹਿ ਸਕਦੇ ਹਾਂ ਜੇ ਗੁਰੂ ਦੇ ਸਿੱਖ ਹਾਂ ਫਿਰ ਸਤਿਗੁਰਾਂ ਤੋਂ ਸੇਧ ਲੈ ਕੇ ਅਸੀਂ ਵੀ ਗੁਰੂ ਵਿੱਚ ਮਿਲਣਾ ਗੁਰੂ ਬਣ ਕੇ ਬਹਿਣਾ ਨਹੀਂ ਪਰ ਗੁਰੂ ਵਰਗੇ ਹੀ ਹੋ ਜਾਣਾ ਹੁੰਦਾ ਹੈ ਅੰਦਰੋਂ ਹੌਲੀ ਹੌਲੀ ਹੌਲੀ ਹੌਲੀ ਭਗਤ ਭਗਵਾਨ ਦਾ ਰੂਪ ਹੋ ਜਾਂਦਾ ਸਿੱਖ ਹੌਲੀ ਹੌਲੀ ਗੁਰੂ ਦਾ ਰੂਪ ਹੋ ਜਾਂਦਾ ਅੰਦਰੋਂ ਅੰਦਰੀ ਜਿਨ੍ਹਾਂ ਨਾ ਵਿਸਰੈ ਨਾਮ ਸੇਕ ਨੇਹਿਆ ਭੇਦ ਨਾ ਜਾਣੋ ਮੂਲ ਸਾਈਂ ਜਿਹੇ ਬਸ ਸਮਝ ਜਾਂਦਾ ਹੌਲੀ ਹੌਲੀ ਤਾਂ ਭਾਈ ਜੇ ਆਪਾਂ ਇਹ ਕਹੀਏ ਵੀ ਜਿੱਦਾਂ ਹੁਣ ਆਪਾਂ ਸਮਝੇ ਅੱਜ ਦੇ ਦੀਵਾਨ 'ਚ ਵੀ ਇਹ ਗੱਲਾਂ ਲਾਗੂ ਨਹੀਂ ਹੁੰਦੀਆਂ ਸਾਡੇ ਸਤਿਗੁਰਾਂ ਨੇ ਕਰਕੇ ਵਿਖਾਈਆਂ ਵੀ ਲਾਗੂ ਹੁੰਦੀਆਂ ਨੇ ਇਹ ਨਹੀਂ ਵੀ ਲਾਗੂ ਨਹੀਂ ਸਮਝ ਨਹੀਂ ਆਉਂਦੀ ਮਨੁੱਖੀ ਸਰੀਰ ਕਹਿੰਦੇ ਮਿਲਿਆ ਸਾਡੇ ਵਰਗੇ ਬਣ ਕੇ ਵਿਖਾਇਆ ਸਾਡੇ ਵਾਂਗੂ ਆਪਣੇ ਵਾਲਾ ਹੀ ਸਰੀਰ ਸੀ ਬਈ ਇੱਦਾਂ ਸਾਨੂੰ ਅਕਲ ਦਿੱਤੀ ਹੈ ਸਮਝਾਇਆ ਭਾਈ ਇਹਨਾਂ ਨੁਕਤਿਆਂ ਨੂੰ ਸਮਝਿਆ ਜਾ ਸਕਦਾ ਹੈ ਤੇ ਹੱਸ ਕੇ ਦੁਨੀਆ ਨੂੰ ਛੱਡਿਆ ਵੀ ਜਾ ਸਕਦਾ ਹੱਸ ਇਸ ਕਰਕੇ ਗੁਰਬਾਣੀ ਨੂੰ ਸਮਝਣ ਦਾ ਸੁਭਾਅ ਬਣਾਈਏ ਹੌਲੀ ਹੌਲੀ ਸੰਗਤ ਕਰ ਕਰਕੇ ਹੀ ਮਨ ਨੂੰ ਇਹ ਰੰਗਤ ਚੜ੍ਹਦੀ ਹੌਲੀ ਹੌਲੀ ਤਾਂ ਕਰਕੇ ਹਾਲਾਂਕਿ ਬਹੁਤ ਸਾਰੇ ਸੱਜਣਾਂ ਦੇ ਮਨ ਵਿੱਚ ਇਹੀ ਹੁੰਦਾ ਹੈ ਵੀ ਕੋਈ ਪ੍ਰਸੰਗ ਹੋਵੇ ਪ੍ਰਸੰਗ ਨਾਲ ਗੱਲ ਜਿਹੜੀ ਹੈ ਪ੍ਰਸੰਗ ਸੁਣਨ ਦੇ ਬਹੁਤੇ ਅਸੀਂ ਆਸ਼ਕ ਸੁਣਨਾ ਚਾਹੁੰਦੇ ਸਾਖੀ ਹੋਵੇ ਬਸ ਪਰ ਚਲੋ ਸਾਖੀਆਂ ਪ੍ਰਸੰਗ ਵੀ ਆਪਾਂ ਸੁਣਦੇ ਸੁਣਾਉਂਦੇ ਰਹੀਦਾ ਹੈ ਪਰ ਇਹ ਬਚਨ ਜਿਹੜੇ ਗੁਰੂ ਸਾਹਿਬ ਦੇ ਨੇ ਇਹਨਾਂ ਨੂੰ ਸਮਝੀਏ ਰੱਬੀ ਕਾਨੂੰਨ ਨੂੰ ਕਿਵੇਂ ਪਤਾ ਲੱਗੇ ਸਾਡੇ ਮਨ ਨੂੰ ਸਮਝ ਪਵੇ ਸਾਖੀ ਵੀ ਸਿੱਖਿਆ ਹੀ ਹੁੰਦੀ ਸਾਖੀ ਤੋਂ ਵੀ ਆਪਾਂ ਸਿੱਖਿਆ ਹੀ ਲੈਣੀ ਹੁੰਦੀ ਹੈ ਅਕਲ ਹੀ ਲੈਣੀ ਹੈ ਪਰ ਆਪਾਂ ਥੋੜ੍ਹੇ ਜਿਹੇ ਅੱਗੇ ਥੋੜ੍ਹਾ ਜਿਹਾ ਵਧੀਏ ਸਟੂਡੈਂਟ ਬਣੀਏ ਪਰ ਥੋੜ੍ਹੇ ਜਿਹੇ ਤੇ ਸਿਆਣੇ ਹੋ ਜਾਈਏ ਹੁਣ ਆਪਾਂ ਨੂੰ ਊੜਾ ਜਿਹੜਾ ਲਿਖ ਕੇ ਹੀ ਸਮਝਾਉਣਾ ਪਵੇ ਹੁਣ ਇੱਕ ਬੱਚਾ ਹੁੰਦਾ ਜਿਹਨੂੰ ਊੜਾ ਊੜਾ ਊਠ ਐੜਾ ਅੱਖ ਈੜੀ ਇੱਟ ਇੱਟ ਨਾਲ ਸਮਝਾਉਣਾ ਪੈਂਦਾ ਇੱਟ ਦੀ ਫੋਟੋ ਬਣਾ ਕੇ ਵਿਖਾਣੀ ਪੈਂਦੀ ਨਿਆਣੇ ਨੂੰ ਵੀ ਫੋਟੋ ਵੇਖ ਆ ਊੜਾ ਊਠ ਹੁੰਦਾ ਆ ਊੜਾ ਹੈ ਆ ਊਠ ਹੈ ਹੁਣ ਆਪਾਂ ਸਾਰੀ ਜ਼ਿੰਦਗੀ ਇੱਥੇ ਹੀ ਰਹਿਣਾ ਕਿ ਗਾਂ ਤੁਰਨਾ ਥੋੜਾ ਜਿਹਾ ਆਖੋ ਸਤਨਾਮ ਵੀ ਹੁਣ ਤੇ ਆਪ ਬਣਾ ਲਿਆ ਕਰੀਏ ਬੱਚਾ ਹੁਣ ਵੱਡਾ ਹੋ ਗਿਆ ਤੇ ਫਿਰ ਉਹ ਫਿਰ ਤੇ ਆਪੇ ਬਣਾ ਲੈਂਦਾ ਹੁਣ ਸ਼ਬਦ ਆਪੇ ਬਣਾਏਗਾ ਖਾਲੀ ਥਾਂ ਆਪੇ ਹੀ ਭਰ ਲੈਂਦਾ ਹੁਣ ਆਪਣਾ ਇੱਥੇ ਹੀ ਤੇ ਨਹੀਂ ਖੜੇ ਰਹਿਣਾ ਭਾਈ ਠੀਕ ਹੈ ਆਪਾਂ ਸਾਖੀਆਂ ਵੀ ਸਮਝਣੀ ਹੈ ਸਾਖੀ ਵੀ ਸਿੱਖਿਆਈ ਹੈ ਪਰ ਥੋੜਾ ਜਿਹਾ ਆਪਾਂ ਇਹ ਗਹਿਰਿਆਂ ਨੁਕਤਿਆਂ ਨੂੰ ਵੀ ਸਮਝੀਏ ਇਹ ਅੱਜ ਆਪਾਂ ਤਾਂ ਪਹਿਲੇ ਦੀਵਾਨ ਚ ਸਾਂਝਾ ਜ਼ਿਆਦਾ ਕੀਤਾ ਵੀ ਆਪਾਂ ਥੋੜੇ ਆ ਅੱਜ ਇਹੋ ਜੀ ਗੱਲ ਹੀ ਇਕਾਗਰਤਾ ਥੋੜੀ ਚਾਹੀਦੀ ਤਾਂ ਹਾਲਾਂਕਿ ਹੋਰ ਵੀ ਇਸ ਟੌਪਿਕ ਤੇ ਲੰਮੀ ਵਿਚਾਰ ਹੋ ਸਕਦੀ ਹੈ ਪਰ ਸਮਾਂ ਆ ਗਿਆ ਨਹੀਂ ਇੰਨਾ ਇੱਕ ਠੰਡ ਹੈ ਅੱਜ ਜ਼ਿਆਦਾ ਸੂਰਜ ਨਾ ਨਜ਼ਰ ਆਉਣ ਕਰਕੇ ਹੈ ਚੜਿਆ ਤੇ ਹੋਇਆ ਭੈ ਵਿੱਚ ਹੈ ਨਾ ਉਹ ਵੀ ਭੈ ਵਿੱਚ ਸੂਰਜ ਬੋਲੋ ਭੈ ਵਿੱਚ ਸੂਰਜ ਉਹ ਚੰਦ ਸੂਰਜ ਹੁਕਮ ਚ ਹੈ ਰੱਬੀ ਇੱਕ ਨਿਯਮ ਨੇ ਹੁਕਮ ਚ ਚੱਲਦੇ ਨੇ ਸਾਡੇ ਲਈ ਚੜਿਆ ਹੋਇਆ ਸਵੇਰ ਦਾ ਪਰ ਧੁੰਦ ਆ ਗਈ ਅੱਗੇ ਲੱਗਦਾ ਇਹ ਵੀ ਅੱਜ ਸੂਰਜ ਹੀ ਨਹੀਂ ਚੜਿਆ ਆਪਾਂ ਕਹਾਂਗੇ ਤੇ ਇਹੀ ਵੀ ਅੱਜ ਤੇ ਸੂਰਜ ਚੜਿਆ ਹੀ ਨਹੀਂ ਓਏ ਓਵੇਂ ਚੜਿਆ ਹੋਇਆ ਥੋੜਾ ਜਿਹਾ ਤਾਂ ਜਾ ਕੇ ਵੇਖ ਜੇ ਇੱਥੋਂ ਜਾਈਏ ਨਾ ਜਹਾਜ਼ 'ਚ ਚੜੀਏ ਥੋੜਾ ਜਿਹਾ ਤਾਂ ਜਾਈਏ ਤੇ ਪਤਾ ਲੱਗੇ ਵੀ ਉੱਤੇ ਚੜਿਆ ਹੋਇਆ ਉਵੇਂ ਹੀ ਹੈ ਥੱਲੇ ਹੀ ਧੁੰਦ ਆਈ ਹੋਈ ਹੈ ਇਸੇ ਤਰ੍ਹਾਂ ਸੱਚ ਦਾ ਜਿਹੜਾ ਸੂਰਜ ਹੁੰਦਾ ਹੈ ਚੜਿਆ ਹੀ ਰਹਿੰਦਾ ਹੈ ਅੱਗੇ ਝੂਠ ਦੇ ਬੱਦਲ ਥੋੜਾ ਚਿਰ ਆ ਜਾਂਦੇ ਨੇ ਸਾਨੂੰ ਲੱਗਦਾ ਸੱਚ ਹੈ ਹੀ ਨਹੀਂ ਕਿਤੇ ਇਦਾਂ ਹੁੰਦਾ ਨਹੀਂ ਝੂਠ ਹੈ ਥੋੜੇ ਚਿਰ ਦਾ ਇਹ ਥੋੜਾ ਜਿਹਾ ਚਿਰ ਹੁੰਦਾ ਇਹ ਡਰਾਮੇ ਜਿਹੇ ਨੇ ਐਵੇਂ ਹੀ ਨੇ ਭੁਲੇਖਾ ਹੀ ਹੈ ਬਸ ਮਨ ਦਾ ਮਨ ਦੇ ਭਰਮ ਨੇ ਸਤਿਗੁਰੂ ਇਹ ਭਰਮ ਸਾਡੇ ਕੱਢ ਦਿੰਦੇ ਨੇ ਸਭ ਕੁਝ ਉਹਦੇ ਹੁਕਮ ਚ ਹੈ ਰੱਬੀ ਨਿਯਮ ਚ ਆਪਾਂ ਨਿਯਮ ਤੋਂ ਬਾਹਰ ਨਾ ਚੱਲੀਏ ਸਭ ਭੈ ਵਿੱਚ ਵਸਦੇ ਨੇ ਮਨਾ ਤੂੰ ਕਿਉਂ ਨੀ ਭੈ ਵਿੱਚ ਵਸਦਾ ਸਭ ਭੈ ਵਿੱਚ ਵਸਦੇ ਨੇ ਮਨਾ ਤੂੰ ਕਿਉਂ ਨੀ ਭੈ ਵਿੱਚ ਵਸਦਾ ਮਨਾ ਤੂੰ ਕਿਉਂ ਨੀ ਭੈ ਵਿੱਚ ਵਸਦਾ ਸਭ ਭੈ ਵਿੱਚ ਵਸਦੇ ਨੇ ਮਨਾ ਤੂੰ ਕਿਉਂ ਨੀ ਭੈ ਵਿੱਚ ਵਸਦਾ ਸਭ ਭੈ ਵਿੱਚ ਵਸਦੇ ਨੇ ਮਨਾ ਤੂੰ ਕਿਉਂ ਨੀ ਭੈ ਵਿੱਚ ਸਭ ਭੈ ਵਿੱਚ ਵਸਦੇ ਨੇ ਮਨਾ ਤੂੰ ਕਿਉਂ ਨੀ ਭੈ ਵਿੱਚ ਵਸਦਾ ਭੈ ਵਿੱਚ ਵਸਦੇ ਨੇ ਮਨਾ ਤੂੰ ਕਿਉਂ ਨੀ ਭੈ ਵਿੱਚ ਵਸਦਾ ਪੜੋ ਸਭ ਭੈ ਵਿੱਚ ਵਸਦੇ ਨੇ ਪੜੋ ਭੈਣੋ ਕਿਉਂ ਨੀ ਭੈ ਵਿੱਚ ਵਸਦਾ ਬੋਲੋ ਕਿਉਂ ਨੀ ਭੈ ਵਿੱਚ ਵਸਦਾ ਕਿਉਂ ਨੀ ਭੈ ਵਿੱਚ ਵਸਦਾ ਕਿਉਂ ਨੀ ਭੈ ਵਿੱਚ ਵਸਦਾ ਕਿਉਂ ਨੀ ਭੈ ਵਿੱਚ ਵਸਦਾ ਹੁਕਮ ਵਿੱਚ ਆਈਏ ਭੈ ਵਿੱਚ ਆਈਏ ਉਹਦੀ ਰਜਾ ਵਿੱਚ ਚੱਲੀਏ ਰੱਬੀ ਨਿਯਮਾਂ ਤੋਂ ਉਲਟ ਨਾ ਚੱਲੀਏ ਔਖਾ ਹੋਏਗਾ ਮਨ ਉਹਦੇ ਨਿਯਮ 'ਚ ਚੱਲੋ ਕਾਨੂੰਨ 'ਚ ਚੱਲੋ ਬਾਹਰ ਨਹੀਂ ਜਾਣਾ ਕੱਲ ਨੂੰ ਬੇਨਤੀ ਹੈ ਅੱਜ ਸੰਗਤ ਲੇਟ ਆਈ ਹੈ ਕੱਲ ਲੇਟ ਨਾ ਆਇਓ ਭਾਈ ਪੌਣੇ 2 ਵਜੇ ਦੀਵਾਨ ਸ਼ੁਰੂ ਹੋ ਜਾਏਗਾ ਦੀਵਾਨ ਤੇ ਸ਼ੁਰੂ 12 ਵਜੇ ਹੋ ਜਾਣਾ ਅਰਦਾਸ ਪੌਣੇ 2 ਸ਼ੁਰੂ ਕਰ ਲਏਗਾ ਤਾਂ ਬੇਨਤੀ ਕਰ ਰਿਹਾ ਵੇਲੇ ਨਾਲ ਆਇਓ ਵੇਲੇ ਨਾਲ ਫਿਰ ਸਮਾਪਤੀ ਹੋ ਜਾਂਦੀ ਹੈ ਜਿਨ੍ਹਾਂ ਨੇ ਅੰਮ੍ਰਿਤ ਛਕਣਾ ਹੈ ਮਨ ਬਣਾਓ ਦਾਖਲੇ ਲਈਏ ਆ ਪੜ੍ਹਾਈ ਤਾਂ ਸ਼ੁਰੂ ਹੋਣੀ ਹੈ ਪ੍ਰਬੰਧਕਾਂ ਕੋਲ ਨਾਮ ਲਿਖਾਓ ਜਿਨ੍ਹਾਂ ਨੇ ਮੱਥਾ ਨਹੀਂ ਟੇਕਿਆ ਕਿ ਆ ਕੇ ਮੱਥਾ ਟੇਕ ਲਓ ਗੁਰੂ ਬੋਲਿਆ ਕਰੋ ਧੰਨ ਹੈ ਗੁਰੂ ਅੰਗਦ ਸਾਹਿਬ ਜੀ ਗੁਰੂ ਅੰਗਦ ਸਾਹਿਬ ਜੀ ਧੰਨ ਹੈ ਧੰਨ ਹੈ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਅਮਰਦਾਸ ਜੀ ਧੰਨ ਹੈ ਬੋਲੋ ਗੁਰੂ ਅਮਰਦਾਸ ਜੀ ਪੜਿਆ ਕਰੋ ਵੀ ਗਿਰੀ ਹਰ ਗੋਬਿੰਦ ਸਾਹਿਬ ਗਿਰੀ ਹਰ ਰਾਏ ਸਾਹਿਬ ਧੰਨ ਹੈ ਗੁਰੂ ਸ੍ਰੀ ਹਰਿ ਕ੍ਰਿਸ਼ਨ ਸਾਹਿਬ ਧੰਨ ਹੈ ਗੁਰੂ ਸ੍ਰੀ ਹਰ ਰਾਏ ਸਾਹਿਬ ਪੁੱਤਰਾਂ ਦੇ ਨਾਮੀ ਧੰਨ ਹੈ ਕਲਗੀਆਂ ਵਾਲੇ ਧੰਨ ਹੈ ਪੁੱਤਰਾਂ ਦੇ ਨਾਮੀ ਧੰਨ ਹੈ ਕਲਗੀਆਂ ਵਾਲੇ ਧੰਨ ਹੈ ਪੁੱਤਰਾਂ ਦੇ ਨਾਮੀ ਉਹ ਮੇਰੇ ਬਾਜਾਂ ਵਾਲੇ ਧੰਨ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਧੰਨ ਹੈ ਬਾਜਾਂ ਵਾਲੇ ਧੰਨ ਹੈ ਗੋਬਿੰਦ ਸਿੰਘ ਸਾਹਿਬ ਧੰਨ ਹੈ ਧੰਨ ਹੈ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਗ੍ਰੰਥ ਸਾਹਿਬ ਜੀ ਧੰਨ ਹੈ ਤੇਰਾ ਪੰਥ ਖਾਲਸਾ ਧੰਨ ਹੈ ਸਾਧ ਸੰਗਤ ਜੀ ਧੰਨ ਹੈ ਪੰਥ ਖਾਲਸਾ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਪੜਿਆ ਕਰੋ ਬਾਈ ਵਾਹਿਗੁਰੂ ਬੋਲ ਕਦੇ ਨਾ ਵਾਹਿਗੁਰੂ ਧੰਨ ਵਾਹੇ ਵਾਹਿਗੁਰੂ ਧੰਨ ਵਾਹਿਗੁਰੂ ਵਾਹਿਗੁਰੂ ਧੰਨ ਵਾਹਿਗੁਰੂ ਵਾਹਿਗੁਰੂ ਧੰਨ ਵਾਹਿਗੁਰੂ ਵਾਹਿਗੁਰੂ ਧੰਨ ਵਾਹਿਗੁਰੂ ਵਾਹਿਗੁਰੂ ਧੰਨ ਵਾਹਿਗੁਰੂ ਸਾਦਾ ਸਰਤ ਮਹੱਤ ਬੋਲੋ ਜਿਵ ਸਰਾਜ ਕੋਇ ਤਾਈ ਸਾਇਆ ਮੇਰੇ ਸਰਨ ਜਾਗ ਕਨਿਆਈਆਂ ਪੁਰਿਆਈਆਂ ਵਾਚੇ ਧਰਮ ਹਦੂਰ ਕਰਨੀ ਆਪੋ